ਸਾਹਿਬ ਜੀਓ ਨਾਮ ਮੋਹਰੀ ਛੋਟੋ ਨੰਦਨ ਨਿਕਟ ਹਕਾਰਿਓ ਕਸ਼ਟ ਨਿਕੰਦਨ ਆਨ ਕੀਨ ਤਿਨ ਪਦ ਪਰ ਬੰਦਨ ਸ੍ਰੀ ਗੁਰ ਪਿਤ ਕੋ ਚਹਿ ਅਭਿਨੰਦਨ ਨਾਮ ਮੋਹਰੀ ਛੋਟੋ ਨੰਦਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਅੰਮ੍ਰਿਤ ਵੇਲੇ ਦੀ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਸੰਗਤ ਰੂਪ ਵਿੱਚ ਜੁੜ ਕੇ ਇੱਥੇ ਕੁਝ ਸਮਾਂ ਕੀਰਤਨ ਸੁਣਦੇ ਹਾਂ। ਉਸ ਤੋਂ ਉਪਰੰਤ ਕੁਝ ਸਮਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਚੱਲ ਰਿਹਾ ਇਤਿਹਾਸ, ਉਸ ਵਿੱਚ ਲੜੀਵਾਰ ਰੂਪ ਵਿੱਚ ਪ੍ਰਸੰਗ ਵੀ ਸਰਵਣ ਕਰਦੇ ਹਾਂ। ਅੱਜ ਵੀ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਾਂ ਸੰਗਤ ਰੂਪ ਵਿੱਚ ਸਤਿਗੁਰੂ ਦੀ ਚਰਨ ਛਣ ਵਿੱਚ ਸਜ ਰਹੇ ਹਾਂ। ਕੀਰਤਨ ਹੋਇਆ ਹੈ, ਉਪਰੰਤ ਇਤਿਹਾਸ ਵਿੱਚੋਂ ਕੁਝ ਦਿਨਾਂ ਚੁੱਕਾ ਹਨ ਉਹ ਗ੍ਰੰਥੀ ਸਾਹਿਬ ਜਾਨੀ ਰਸਨਾ ਰਾਹੀਂ ਆਪਾਂ ਸਰਵਣ ਕੀਤੀਆਂ ਹਨ। ਜਿਨ੍ਹਾਂ ਚੁੱਕਾਂ ਦਾ ਅਤੇ ਅਗਲੀਆਂ ਪੰਕਤੀਆਂ ਦਾ ਵਿਚਾਰ ਕਰਕੇ ਆਪਾਂ ਗੁਰੂ ਕਾ ਪ੍ਰਸੰਗ ਸੁਣ ਕੇ ਲਾਹਾ ਲੈਣਾ ਹੈ। ਲੜੀ ਜੋੜਨ ਵਾਸਤੇ ਸੰਖੇਪਤ ਰੂਪ ਵੀ ਕੱਲ੍ਹ ਵਾਲਾ ਥੋੜ੍ਹਾ ਜਿਹਾ ਪ੍ਰਸੰਗ ਸੁਣਾਇਆ ਜਾ ਰਿਹਾ ਹੈ। ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਪਾਰੋ ਜੀ ਨੂੰ ਮਹਾਨ ਪਰਮਹੰਸ ਤਤਵੇਤਾ ਜਾਣ ਕੇ ਇਤਨੀ ਪ੍ਰਸੰਨਤਾ ਜ਼ਾਹਰ ਕੀਤੀ ਹੈ ਵੀ ਹੁਣ ਤੁਸੀਂ ਕਿ ਗੁਰੂ ਨਾਨਕ ਸਾਹਿਬ ਦੇ ਤਖ਼ਤ 'ਤੇ ਸਜ ਜਾਓ, ਬੈਠ ਜਾਓ, ਸਾਡੇ ਥਾਂ ਜਾ ਨਿਸ਼ੀਨ ਹੋ ਜਾਓ। ਪਰ ਆਪ ਜੀ ਚੱਟ ਉੱਥੇ ਚਰਨੀ ਪੈ ਗਏ, ਬੇਨਤੀ ਕੀਤੀ ਕਿ ਮਹਾਰਾ ਮੈਨੂੰ ਤਾਂ ਗੁਰੂ ਨਾਨਕ ਦੀ ਸਿੱਖੀ ਹੀ ਬਖਸ਼ੀ ਰਹੋ। ਇਹ ਜਿਹੜੀ ਗੁਰੂ ਨਾਨਕ ਦੀ ਗੁਰਤਾ ਕਰਦੀ ਹੈ ਤਾਂ ਜਿਹੜਾ ਇਹਦੇ 'ਤੇ ਯੋਗ ਹੈ ਉਹੀ ਸੁਸ਼ੋਭਿਤ ਹੋਵੇ। ਮੈਂ ਤਾਂ ਆਪ ਜੀ ਦੇ ਘਰ ਦਾ ਸੇਵਕਾਂ ਅਤੇ ਸੇਵਕੀ ਬਣਨਾ ਚਾਹੁੰਦਾ ਹਾਂ। ਗੁਰੂ ਮਹਾਰਾਜ ਨੇ ਕਿਹਾ ਵੀ ਫਿਰ ਤੂੰ ਕਰ ਲੈ, ਘਰੇ ਚਲਾ ਜਾ, ਆਪਣੀ ਸੁਤੰਤਰਤਾ ਨਾਲ ਸਰੀਰ ਦਾ ਤਿਆਗ ਕਰ ਦੇ। ਜੇ ਜੋਤ ਵਿੱਚ ਤੂੰ ਆਪਣੀ ਜੋਤ ਹੁਣ ਭੇਦ ਕੀਤੀ ਹੋਈ ਹੈ, ਉਹ ਸਰੀਰ ਤਿਆਗ ਕੇ ਉਹੀ ਜੋਤ ਵਿੱਚ ਤੂੰ ਲੀਨ ਹੋ ਜਾ। ਇਸ ਤਰ੍ਹਾਂ ਤੇਰੇ ਸਹਿਤ ਵਿੱਚ ਅਸੀਂ ਹੋਰ ਵਿੱਚ ਫਿਰ ਜੋਤ ਜਗਾਵਾਂਗੇ। ਇਹੀ ਜਿਹੜੀ ਆਧਾਰ ਕਲਿਆਣ ਕਰਨ ਵਾਲੀ ਜੋਤ ਹੈ, ਸਤ ਵਚਨ ਕਹਿੰਦਿਆਂ ਕਰੇ ਪਰਤਿਆ ਹੈ। ਕੋਈ ਜਿਹੜਾ ਕੋਈ ਪਾਂਡਾ ਟਿੰਡਾ ਆਪਣਾ ਸੀ, ਉਹ ਜੱਸਾ ਜੋ ਜਿਹੋ ਜਿਹਾ ਕੋਈ ਅਧਿਕਾਰੀ ਦੇਖਿਆ ਉਹਨੂੰ ਦੇ ਦਿੱਤਾ ਹੈ। ਕੁਝ ਮਾਇਆ, ਕੁਝ ਕੀਮਤੀ ਵਸਤਰ, ਇੱਕ ਕੀਮਤੀ ਘੋੜੀ ਇੱਕ ਕੋਲ ਰੱਖ ਕੇ ਆਪਣੇ ਘਰ ਦੇ ਪਰਿਵਾਰ ਨੂੰ ਕਹਿ ਦਿੱਤਾ ਵੀ ਇਹ ਸਰੀਰ ਛੱਡਣ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੇਰੇ ਵੱਲੋਂ ਭੇਟਾ ਪਹੁੰਚਾ ਦੇਣੀ ਉਹਨਾਂ ਦੀ ਹੈ। ਇਉਂ ਕਹਿ ਕੇ ਸਰੀਰ ਤਿਆਗ ਸਾਰੇ ਪਰਿਵਾਰ ਸਿੱਖ ਸੇਵਕਾਂ ਨੇ ਰਲ ਮਿਲ ਕੇ ਅੰਤਿਮ ਸੰਸਕਾਰ ਕੀਤਾ ਹੈ। ਕਿਸੇ ਗੁਰਸਿੱਖ ਨੇ ਗੁਰੂ ਅਮਰਦਾਸ ਸਾਹਿਬ ਜੀ ਕੋਲ ਵੀ ਆ ਬਚਨ ਕੀਤਾ ਵੀ ਭਾਈ ਪਾਰੋ ਜੀ ਮਹਾਰਾਜ ਆਪਣੀ ਮੌਜ ਵਿੱਚ ਹੀ ਸਰੀਰ ਤਿਆਗ ਗਏ ਹੈ। ਸੰਸਾਰ ਰੀਤੀ ਪੂਰੀਆਂ ਕਰਨ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਵੱਲੋਂ ਜਿਵੇਂ ਭਾਈ ਮੋਹਰੀ ਜੋ ਛੋਟੇ ਸਾਹਿਬਜ਼ਾਦੇ ਸਨ ਕੁਝ ਸਿੱਖਾਂ ਨੂੰ ਨਾਲ ਦੇ ਕੇ ਇਹ ਡੱਲੇ ਵਿੱਚ ਪਿੰਡ ਵਿੱਚ ਇਹਨਾਂ ਦੇ ਘਰ ਭੇਜਿਆ ਸੀ। ਜਿਵੇਂ ਉਹ ਆਏ ਮਰਜ਼ਾਦਾ ਕੀਤੀ ਉਹ ਪ੍ਰਸੰਗ ਆ ਰਿਹਾ ਹੈ, ਉਹ ਜਿਵੇਂ ਵੀ ਆਉਂਦਾ ਅਸੀਂ ਮਨ ਚਿਤ ਲਾ ਕੇ ਸੁਣੀਏ। ਨਾਮ ਮੋਹਰੀ ਛੋਟੋ ਨੰਦਨ। ਹਾਂ, ਗੁਰੂ ਅਮਰਦਾਸ ਸਾਹਿਬ ਜੀ ਦਾ ਛੋਟਾ ਸਾਹਿਬਜ਼ਾਦਾ ਛੋਟਾ ਸਪੁੱਤਰ ਜਿਸਦਾ ਆਪ ਜੀ ਨੇ ਨਾਮ ਉਹ ਪੈਦਾ ਹੋਣ ਵੇਲੇ ਮੋਹਰੀ ਰੱਖਿਆ ਹੈ ਸੀ। ਨਿਕਟ ਹਕਾਰਿਓ ਕਸ਼ਟ ਨਿਕੰਦਨ। ਜੋ ਜਨਮ ਮਰਨ ਦੇ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹੈ, ਉਹਨਾਂ ਨੇ ਆਪਣੇ ਕੋਲ ਸੱਦ ਲਿਆ ਇਹ ਛੋਟੇ ਸਪੁੱਤਰ ਨੋਰੀ ਨੂੰ। ਆਨ ਕੀਨ ਤਿੰਨ ਪਦ ਪਰ ਬੰਦਨ। ਇਸ ਭਾਈ ਨੋਰੀ ਸਪੁੱਤਰ ਨੇ ਆ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸ੍ਰੀ ਗੁਰ ਪਿਤ ਕੋ ਚਹਿ ਅਭਿਨੰਦਨ। ਮੋਹਰੀ ਵੀ ਆਪਣੇ ਪਿਤਾ ਸਤਿਗੁਰੂ ਜੀ ਨੂੰ ਹਮੇਸ਼ਾ ਮਨ ਵਿੱਚ ਪ੍ਰਸੰਨੀ ਕਰਿਆ ਚਾਹੁੰਦਾ ਸੀ ਮੇਰੇ ਤੇ ਖੁਸ਼ ਹੋਣ। ਪੁੱਤਰ ਬਿਲੋਕਿਓ ਸਥਿਤ ਅਗਾਰੀ। ਇਸ ਵੇਲੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਤੱਕਿਆ ਵੀ ਜਿਹੜਾ ਛੋਟਾ ਸਾਹਿਬਜ਼ਾਦਾ ਸਾਡੇ ਅੱਗੇ ਆ ਸਥਿਤ ਹੋਇਆ ਹੈ। ਖੱਟ ਸੰਗ ਦੇ ਸਿੱਖ ਗਿਰਾ ਉਚਾਰੀ। ਇਹ ਜਿਹੜੇ ਗੁਰਸਿੱਖ ਸਿਆਣੇ ਸਿਆਣੇ ਮੁਖੀ ਨਾਲ ਦੇ ਕੇ ਤਿਉਂ ਬਚਨ ਕਿਹਾ ਆਪ ਜੀ ਨੇ। ਪਾਰੋ ਪਰਮ ਹੰਸ ਮਮ ਪਿਆਰੇ। ਛੋਟੇ ਸਾਹਿਬਜ਼ਾਦੇ ਮੋਹਰੀ ਜਿਹੜਾ ਭਾਈ ਪਰਮ ਹੰਸ ਸੀ ਨਾ, ਪਰਮ ਤੱਤ ਵੇਤਾ ਭਾਈ ਪਾਰੋ ਜੀ, ਜੋ ਸਾਨੂੰ ਬੜਾ ਪਿਆਰਾ ਹੈ। ਤਜੇ ਉਹ ਸਰੀਰ ਸੋ ਧੀਰ ਸੁਖਾਰੇ। ਆਓ ਬੜੇ ਧੀਰਜ ਨਾਲ, ਕੋਈ ਘਬਰਾਹਟ ਨਹੀਂ ਇਸ ਤਰ੍ਹਾਂ ਆਪਣੀ ਮੌਜ ਵਿੱਚ ਹੀ ਉਸਨੇ ਸਰੀਰ ਤਿਆਗ ਦਿੱਤਾ ਹੈ ਸੌਖਿਆ ਹੀ। ਡੱਲੇ ਗ੍ਰਾਮ ਅਭੈ ਚੱਲ ਜਾਓ। ਇਸ ਕਰਕੇ ਛੋਟੇ ਸਾਹਿਬਜ਼ਾਦੇ ਮੋਹਰੀ ਜੀ ਉਹ ਡੱਲੇ ਪਿੰਡ ਦੇ ਪਾਸੀ ਸੀ, ਤੁਸੀਂ ਉਹ ਡੱਲੇ ਪਿੰਡ ਦੇ ਵਿੱਚ ਵਿਛੁਣ ਚਲੇ ਜਾਓ। ਯਥਾ ਯੋਗ ਕਰ ਸਭ ਹਰ ਖਾਓ। ਜਿਸ ਤਰ੍ਹਾਂ ਯੋਗਤਾ ਹੁੰਦੀ ਉਹ ਸਾਰਾ ਕਰ ਕਰਾ ਕੇ ਸਭ ਨੂੰ ਪ੍ਰਸੰਨ ਕਰੋ, ਖੁਸ਼ ਕਰੋ। ਸੁਨਤ ਮੋਹਰੀ ਹੈ ਕਰ ਤਿਆਰ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਮੋਹਰੀ ਜੀ ਤਿਆਰ ਹੋ ਗਏ। ਪਿਤ ਬੰਦਿਓ ਆਸ ਭਾ ਅਵਸਾਰ। ਪਿਤੂ ਗੁਰੂ ਅਮਰਦਾਸ ਸਾਹਿਬ ਨੂੰ ਮੱਥਾ ਟੇਕਿਆ, ਘੋੜਾ ਸਵਾਰ ਹੋ ਗਿਆ ਹੈ। ਸਿੱਖ ਖਸ਼ਟ ਕੋ ਸੰਗ ਮਿਲਾਏ। ਜੇ ਸ਼ੇਖ ਸਿੱਖ ਸਨ ਉਹਨਾਂ ਨੂੰ ਆਪਣੇ ਨਾਲ ਰਾਹ ਮਿਲਾ ਲਿਆ ਹੈ। ਅਪਰ ਦਾਸ ਗਨ ਬੋਲ ਰਲਾਏ। ਹੋਰ ਜਿਹੜੇ ਕੋਈ ਗੁਰਘਰ ਦੇ ਦਾਸ ਸਨ, ਸੇਵਾ ਕਰਨ ਵਾਲੇ ਸੀ, ਉਹਨਾਂ ਨੂੰ ਵੀ ਬੁਲਾ ਕੇ ਆਪਣੇ ਨਾਲ ਹੀ ਮਿਲਾ ਲਿਆ ਹੈ। ਪੰਥ ਉਲੰਘ ਡੱਲੇ ਮਹਿ ਗਏ। ਇਸਾ ਰਸਤਾ ਲੰਘ ਕੇ ਤੇ ਡੱਲੇ ਨਗਰ ਵਿੱਚ ਚਲੇ ਗਏ। ਸੁਲਤਾਨਪੁਰ ਤੋਂ ਇਹ ਚੱਲ ਗਏ ਤੇ ਅੱਗੇ ਡੱਲਾ ਪਿੰਡ ਕਿਹੜਾ ਚਨਕ ਕੋ ਤੇ ਆ ਜਾਂਦਾ ਹੈ। ਇਧਰੋਂ ਜਾਈਏ ਡੱਲਾ ਪਹਿਲਾਂ ਆ ਜਾਂਦਾ, ਡੱਲੇ ਤੋਂ ਹੀ ਫਿਰ ਅੱਗੇ ਰਸ ਸੜਕ ਚੱਲਦੀ ਜਾਈਏ ਤੇ ਸੁਲਤਾਨਪੁਰ ਪਹੁੰਚ ਜਾਈਦਾ ਹੈ। ਇਸ ਤਰ੍ਹਾਂ ਇਹ ਕਹਿੰਦੇ ਸੁਲਤਾਨਪੁਰ ਲੰਘ ਕੇ ਤੇ ਅੱਗੇ ਡੱਲੇ ਪਿੰਡ ਵਿੱਚ ਚਲੇ ਗਏ ਹਨ। ਤਿਨਕੇ ਸਦਨ ਪ੍ਰਵੇਸ਼ਤ ਪਏ। ਜਿੱਥੇ ਭਾਈ ਪਾਰੋ ਜੀ ਦਾ ਘਰ ਸੀ ਉੱਥੇ ਆ ਪ੍ਰਵੇਸ਼ ਹੋਏ ਹਨ। ਸਭ ਹਿੰਨ ਉੱਠ ਕੀ ਨਹ ਸਨ ਮਾਨ। ਭਾਈ ਮੋਹਰੀ ਜੀ ਨੂੰ ਆਇਆ ਦੇਖ ਕੇ ਸਾਰਿਆਂ ਨੇ ਉੱਠ ਉੱਠ ਕੇ ਇਹਨਾਂ ਦਾ ਸਨਮਾਨ ਸਤਿਕਾਰ ਕੀਤਾ ਹੈ। ਬੰਦਹ ਚਰਨ ਜੋਰ ਜੁਗ ਪਾਨਾ। ਮੈਂ ਹੱਥ ਜੋੜ ਜੋੜ ਕੇ ਚਰਨਾਂ ਤੇ ਨਮਸਕਾਰਾਂ ਕਰਦੇ ਸਾਰੇ ਹੀ ਬੈਠੇ ਜਾਏ ਸਭਨ ਕੇ ਮਾਹੂ। ਇਸ ਤਰ੍ਹਾਂ ਭਾਈ ਮੋਹਰੀ ਜੀ ਸਾਰਿਆਂ ਦੇ ਵਿਚਕਾਰ ਕਹਿੰਦੇ ਜਾ ਬੈਠੇ ਹਾਂ। ਕੁਸ਼ਲ ਪ੍ਰਸ਼ਨ ਕਹਿ ਕਰ ਸਭ ਪਾਹੂ। ਸਾਰਿਆਂ ਦੇ ਪਾਸ ਬੈਠਿਆਂ ਸੁਖ ਸਾਂਦ ਰਾਜੀ ਖੁਸ਼ੀ ਪੁੱਛੀ ਹੈ। ਪਾਰੋ ਕੋ ਸਭ ਕਰ ਸਰਾਹਿਨ। ਜਿੰਨੇ ਗੁਰਸਿੱਖ ਬੈਠੇ ਸੀ ਸਾਰੇ ਹੈ ਭਾਈ ਪਾਰੋ ਜੀ ਦੀ ਸਲੋਤਾ ਕਰੇ ਜਿਸ ਕੇ ਸਮਸਰ ਦੂਸਰ ਨਾ ਹਨ, ਜਿਸ ਭਾਈ ਪਾਰੋ ਜੀ ਦੇ ਸਮਾਨ ਕੋਈ ਦੂਸਰਾ ਐਸਾ ਮਹਾਨ ਗੁਰਸਿੱਖ ਤਤਵੇਤਾ ਬ੍ਰਹਮ ਗਿਆਨੀ ਨਹੀਂ ਹੋ ਸਕਦੇ ਹੈ। ਕੁਲ ਦੀਪਕ ਨਿਜ ਬੰਸ਼ ਉਧਾਰਾ, ਭਾਈ ਪਾਰੋ ਜੀ ਤਾਂ ਕੁਲ ਦਾ ਦੀਵਾ ਸੀ, ਕੁਲ ਨੂੰ ਪ੍ਰਕਾਸ਼ਣ ਵਾਲਾ ਸੀ, ਆਪਣਾ ਸਾਰਾ ਅੰਸ਼ ਮਾਨਸੀ ਨੇ ਉਧਾਰ ਲਿਆ ਹੈ। ਤਨ ਸੁਛੰਦ ਤਜ ਅੰਤ ਪਧਾਰਾ, ਕੀਰੀ ਕਹਿੰਦੇ ਅੰਤ ਨੂੰ ਆਪਣਾ ਜਿਹੜਾ ਸਰੀਰ ਹੈ ਉਸਨੂੰ ਸੁਤੰਤਰਤਾ ਨਾਲ ਆਪਣੀ ਮੌਜ ਵਿੱਚ ਹੀ ਆਜ਼ਾਦੀ ਨਾਲ ਹੀ ਛੱਡ ਕੇ ਚਲਾ ਗਿਆ ਹੈ। ਸੁਨੇ ਮੋਹਰੀ ਤੇ ਸੁਖ ਪਾਇਓ, ਇਸ ਤਰ੍ਹਾਂ ਨਾਲ ਬਚਨਾਂ ਨੂੰ ਮੋਹਰੀ ਨੇ ਸੁਣਿਆ ਹੈ ਤੇ ਸੁਖ ਪਾਇਆ, ਜਾਂ ਮੋਹਰੀ ਤੋਂ ਇਹ ਬਚਨ ਸੁਣੇ ਹੈ ਤੇ ਸਭ ਨੇ ਸੁਖ ਪਾਇਆ ਹੈ। ਹੱਥ ਜੋਰ ਸਭ ਹੁਣ ਸੁਣਾਇਓ, ਹਰਿਆਂ ਨੇ ਹੱਥ ਜੋੜ ਕੇ ਭਾਈ ਮੋਹਰੀ ਜੀ ਨੂੰ ਸੁਣਾਇਆ ਹੈ। ਸਤਿਗੁਰ ਪੁੱਤਰ ਸੁਣੋ ਤਿੰਨ ਕੀਨਾ, ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸੁਪੁੱਤਰ ਸੁਣੋ ਜਿਵੇਂ ਭਾਈ ਪਾਰੋ ਪਰਹੰਸ ਨੇ ਕੀਤਾ ਹੈ। ਅਧਿਕਾਰੀ ਪਿੱਖ ਸਭ ਕੁਛ ਦੀਨਾ, ਇਹੋ ਜਿਹਾ ਕੋਈ ਅਧਿਕਾਰੀ ਦੇਖਿਆ ਹੋਏ ਜਾਂ ਵੇਖ ਕੇ ਉਹਨਾਂ ਨੇ ਸਭ ਕੁਛ ਕਰਦਾ ਦੇ ਦੂ ਦਿੱਤਾ। ਸਤਿਗੁਰ ਕਾਰਨ ਜਾਨ ਪ੍ਰਵੀਨ, ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਜਾਣ ਕਰਕੇ ਵੀ ਆਹ ਵਸਤੂਆਂ ਭੇਟਾ ਕਰਨ ਯੋਗ ਹੈ, ਸਤਿਗੁਰੂ ਦੇ ਵਾਸਤੇ ਜਾਣ ਕਰਕੇ ਸਿਆਣੇ ਨੇ। ਬੀਨ ਤੀਨ ਵਸਤੂ ਰੱਖ ਲੀਨ, ਮੋਹਰੀ ਜੀ ਜਿਹੜੀਆਂ ਤਿੰਨ ਵਿਸਤਾਂ ਹਨ ਚੰਗੀਆਂ ਚੰਗੀਆਂ ਚੁਣ ਕੇ ਉਹਨੇ ਰੱਖ ਲਈਆਂ ਹਨ। ਲੀਨ ਬ੍ਰਿਤੀ ਪਰਮਾਤਮ ਜਾਹੇ, ਇਸ ਭਾਈ ਪਾਰੋ ਜੀ ਦੀ ਜਿਹੜੀ ਮੰਦੀ ਬ੍ਰਿਤੀ ਹੈ ਹਮੇਸ਼ਾ ਉਹ ਪਰਮਾਤਮਾ ਵਿੱਚ ਹੀ ਲੀਨ ਰਹਿੰਦੀ ਹੈ ਸੀ। ਜਾਹ ਨਾ ਕਹੂੰ ਆਨੰਦ ਕੇ ਮਾਹੇ, ਉਹ ਪਰਮਾਤਮਾ ਦੇ ਆਨੰਦ ਵਿੱਚ ਹੀ ਬ੍ਰਿਤੀ ਲੈਂਦੀ ਸੀ ਲੀਨ, ਕਿਸੇ ਪਾਸੇ ਹੋਰ ਸੰਸਾਰ ਦੀ ਤਰਫ ਨਹੀਂ ਜਾਂਦੀ ਹੈ। ਸੁੰਦਰ ਚੰਚਲ ਬਲੀ ਸੁਰੰਗਨ, ਮੋਹਰੀ ਜੀ ਭਾਈ ਪਾਰੋ ਜੀ ਨੇ ਸੋਹਣੀ ਬੜੀ ਚੰਚਲ ਤੇ ਬਲੀ ਤੇ ਚੰਗੇ ਰੰਗ ਵਾਲੀ, ਵਿਦਤ ਸਬਨ ਮੋਹ ਏਕ ਤੁਰੰਗਨ, ਜਿਹੜੀ ਕਹਿੰਦੇ ਘੋੜੀ ਆ ਸਾਰਿਆਂ ਵਿੱਚ ਹੀ ਬੜੀ ਪ੍ਰਗਟ ਹੈ। ਜਿਸ ਕੀ ਸਮਤਾ ਕਰਹਿ ਨ ਕੋਈ, ਠੀਕ ਹੈ ਸੰਸਾਰ ਦੇ ਵਿੱਚ ਹੋਰ ਵੀ ਘੋੜੀਆਂ ਬਥੇਰੀਆਂ ਹੋਣਗੀਆਂ, ਪਰ ਜਿਹੜੀ ਭਾਈ ਪਾਰੋ ਜੀ ਦੀ ਸਵਾਰੀ ਵਾਲੀ ਘੋੜੀ ਹੈ ਉਹਦੇ ਸਮਾਨ ਤਾਂ ਕੋਈ ਹੋ ਨਹੀਂ ਸਕਦੀ। ਇਹ ਤਾਂ ਹਵਾ ਹੀ ਬਣ ਜਾਂਦੀ ਸੀ, ਹਵਾ ਨੂੰ ਪਿੱਛੇ ਛੱਡ ਜਾਂਦੀ ਸੀ, ਐਸੀ ਇਹ ਤੇਰੀ ਤਰਾਕ ਸੀ ਬਲੀ ਸੀ। ਸਤਿਗੁਰ ਹੇਤ ਰੱਖੀ ਤਿੰਨ ਸੋਈ, ਉਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਭੇਟਾ ਕਰਨ ਵਾਸਤੇ ਸੁੰਦਰ ਘੋੜੀ ਵੀ ਉਸਨੇ ਰੱਖ ਲਈ। ਸੂਖਮ ਵਸਤਰ ਮੋਲ ਬਹੁ ਕੇਰੇ, ਦੂਜੀ ਭੇਟਾ ਹੈ ਬਰੀਕ ਸੂਰ ਦੇ ਬਣੇ ਹੋਏ ਬਹੁਤੇ ਮੁੱਲ ਦੇ ਜਿਹੜੇ ਵਸਤਰ ਹੈ। ਪਹਿਰਨ ਉਚਿਤ ਗੁਰੂ ਕੇ ਹੇਰੇ, ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਪਹਿਨਣ ਪਾਉਣ ਯੋਗ ਹੀ ਉਹ ਭਾਈ ਪਾਰੋ ਜੀ ਨੇ ਦੇਖੇ। ਬ੍ਰਿੰਦ ਦਰਬ ਇਹੋ ਇਹ ਵਸਤੂ ਤੀਨ, ਇਸ ਤਰ੍ਹਾਂ ਬਹੁਤਾ ਧਨ, ਇਹ ਜਿਹੜੀਆਂ ਤਿੰਨ ਵਸਤੂਆਂ ਤਿੰਨ ਚੀਜ਼ਾਂ ਹਨ, ਇਮ ਕਿਰਤ ਕਰਤ ਤਿਆਗ ਤਨ ਦੀਨ, ਇਹ ਸਾਰੀ ਕਿਰਤ ਕਿਰਿਆ ਕਰਕੇ ਵੀ ਇਹ ਤਿੰਨ ਵਸਤੂਆਂ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚਾਉਣੀਆਂ ਹਨ। ਇਸ ਤਰ੍ਹਾਂ ਦਾ ਕਰਤੱਵ ਕਰਕੇ ਭਾਈ ਪਾਰੋ ਜੀ ਨੇ ਸਰੀਰ ਤਿਆਗ ਦਿੱਤਾ ਹੈ। ਸੁਣ ਕਰ ਬਸੇ ਜਾਮਨੀ ਤਹਾ, ਭਾਈ ਮੋਹਰੀ ਜੀ ਓ ਘਰ ਦੇ ਪਰਿਵਾਰ ਤੋਂ ਸੁਣ ਕੇ ਸਾਰੀ ਗੱਲਬਾਤ ਫਿਰ ਰਾਤ ਨੂੰ ਉੱਥੇ ਬਸੇ ਹਨ। ਪਾਰੋ ਕੇ ਬਰਨਤ ਗੁਣ ਮਹਾ, ਰਾਤ ਦੇ ਸਮੇਂ ਭਾਈ ਪਾਰੋ ਜੀ ਦੇ ਮਹਾਨ ਗੁਣਾਂ ਨੂੰ ਕਥਨ ਕਰ ਰਹੇ। ਪ੍ਰਾਤ ਹੋਤ ਕਰਕੇ ਇਸ਼ਨਾਨਾ, ਇਸ ਵੇਲੇ ਸਵੇਰ ਹੋਈ ਹੈ, ਭਾਈ ਮੋਹਰੀ ਜੀ ਨੇ ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਵਿਦਾ ਹੋਏ ਕਰ ਕੀਨ ਪਿਆਨਾ, ਪਾਰੋ ਜੀ ਦੇ ਪਰਿਵਾਰ ਤੋਂ ਵਿਦਾ ਹੋ ਕੇ ਚੱਲਣਾ ਕੀਤਾ। ਅਪਰ ਸਿੱਖਿਆ ਮਿਲ ਕੇ ਸਮੁਦਾਇਆ, ਉਹ ਜਾਣਦੇ ਸਮੇਂ ਹੋਰ ਜਿਹੜੇ ਗੁਰਸਿੱਖ ਬਹੁਤੇ ਮਿਲ ਜੁੜ ਕੇ ਗੁਰ ਸਮ ਪੂਜਨ ਕਰ ਮਨ ਪਾਇਆ। ਇਸ ਤਰ੍ਹਾਂ ਜਿਵੇਂ ਗੁਰੂ ਮਹਾਰਾਜ ਦਾ ਪੂਜਨ ਕਰੀਦਾ, ਮੱਥਾ ਟੇਕੀ ਦਾ ਸਤਿਕਾਰ ਕੀਤਾ, ਸਤਿਗੁਰੂ ਦੇ ਸਮਾਨ ਹੀ ਇਹਦਾ ਪੂਜਨ ਕੀਤਾ, ਮੰਦੇ ਭਾਵਨਾ ਨਾਲ ਯਥਾ ਸ਼ਕਤ ਦੇ ਭੇਟ ਸੁਹਾਏ। ਜਿਸ ਤਰ੍ਹਾਂ ਦੀ ਕਿਸੇ ਵਿੱਚ ਸ਼ਕਤੀ ਸੀ ਵਿਦ ਸੀ ਉਹੇ ਜੀ ਸੋਵਨੀਕ ਭੇਟਾ ਦਿੱਤੀ ਹੈ। ਵਿਦਾ ਹੇਤ ਮਗ ਕੁਛ ਚੱਲ ਆਏ, ਵਿਦਾਗੀ ਦੇਣ ਵਾਸਤੇ ਕੁਝ ਨਾ ਕੁਝ ਰਸਤਾ ਵੀ ਨਾਲ ਚੱਲ ਕੇ ਆਏ। ਆਏ ਮੋਹਰੀ ਪੁਰੀ ਪਰਵੇਸ਼ਾ, ਭਾਈ ਮੋਹਰੀ ਜੀ ਰਸਤੇ ਵਿੱਚ ਚੱਲਦਿਆਂ ਅਖੀਰ ਤੇ ਗੋਇੰਦਵਾਲ ਸਾਹਿਬ ਆਪ ਪ੍ਰਵੇਸ਼ ਹੋਏ। ਗੁਰਪਦ ਬੰਦੇ ਨਾ ਮੇਰੇ ਵਿਸ਼ੇਸ਼ਾ, ਬਹੁਤ ਹੀ ਨਿਮਰਤਾ ਦੇ ਸਮੇਤ ਆ ਕੇ ਗੁਰੂ ਅਮਰਦਾਸ ਦੇ ਚਰਨਾਂ ਤੇ ਨਮਸਕਾਰ ਕੀਤੀ। ਸਭ ਪਾਰੋ ਕੀ ਗਾਥ ਸੁਣਾਈ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਜਿਵੇਂ ਭਾਈ ਪਾਰੋ ਜੀ ਨੇ ਸਰੀਰ ਤੇ ਆਗਿਆ ਗੁਰੂ ਕਰ ਲਈਆ, ਤਿੰਨ ਵਸਤੂਆਂ ਰੱਖੀਆਂ ਸਨ, ਸਾਰੀ ਗੱਲ ਸੁਣਾ ਦਿੱਤੀ। ਧਨ ਪੱਟ ਬੜਵਾ ਅਗਰ ਦਿਖਾਈ, ਆਇਆ ਮਹਾਰਾਜ ਧਨ ਪਾਰੋ ਜੀ ਨੇ ਪੇਟਰਾ ਵਜੋਂ ਭੇਜਿਆ, ਕੀਮਤੀ ਵਸਤਰ ਭੇਜੇ, ਆ ਸੋਹਣੀ ਘੋੜੀ ਭੇਜੀ ਹੈ, ਔਰ ਸਤਿਗੁਰੂ ਨੂੰ ਅੱਗੇ ਕਰਕੇ ਦਿਖਾਈਆਂ ਹਨ। ਭਿਖੀ ਉਪਾਏ ਨ ਪਾਰੋ ਕੀ ਜਬ, ਗੁਰੂ ਅਰਦਾਸ ਸਾਹਿਬ ਜੀ ਨੇ ਭਾਈ ਪਾਰੋ ਪਰਮਹੰਸ ਦੀ ਜਦੋਂ ਭੇਟਾ ਭੇਜੀ ਹੋਈ ਵੇਖੀ ਹੈ ਨਿਗਾਹ ਨਜ਼ਰ ਨਾਲ, ਸਤਿਗੁਰ ਹਿਰਦੇ ਵਿਚਾਰ ਕਰਿਓ ਤਬ। ਉਸ ਵੇਲੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਹਿਰਦੇ ਤੇ ਸੋਚ ਵਿਚਾਰ ਕੀਤਾ ਵੀ ਕਿਸ ਨੂੰ ਇਹ ਦੇਈਏ। ਰਾਮਦਾਸ ਜਾਣਿਓ ਅਧਿਕਾਰੀ, ਅਖੀਰੀ ਜਾਣ ਲਿਆ ਵੀ ਇਹ ਤਿੰਨੇ ਵਸੂਆਂ ਦੇ ਜਿਹੜੇ ਅਧਿਕਾਰੀ ਹਨ ਹੱਥਦਾਰ ਹਨ ਉਹ ਤਾਂ ਗੁਰੂ ਰਾਮਦਾਸ ਸਾਹਿਬ ਜੀ ਹੀ। ਵਸਤੂ ਦੇਈ ਸੌਂਪ ਕਰ ਸਾਰੀ, ਇਸ ਕਰਕੇ ਕੋਲ ਹੀ ਬੈਠੇ ਸੀ ਰਾਮਦਾਸ ਸਾਹਿਬ ਜੀ ਤੇ ਸਾਰੀ ਇਹ ਜਿਹੜੀ ਵਸਤੂ ਇਹਨਾਂ ਨੂੰ ਸੌਂਪ ਦਿੱਤੀ ਹੈ, ਬਖਸ਼ ਦਿੱਤੀ ਹੈ। ਪਰਮ ਪ੍ਰੇਮ ਤੇ ਕਹਿਓ ਗੁਸਾਈ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੋ ਸੰਸਾਰ ਦੇ ਮਾਲਕ ਬੜੇ ਪ੍ਰੇਮ ਵਿੱਚ ਆ ਕੇ ਇਹ ਪਾਰੋ ਮਮ ਭੇਟ ਚੜਾਈ, ਇਹ ਰਾਮਦਾਸ ਜੀ ਇਹ ਜਿਹੜੀ ਭੇਟ ਹੈ ਜਿਹੜੀ ਭਾਈ ਪਾਰੋ ਜੀ ਹਨ ਉਹਨਾਂ ਨੇ ਮੰਕੀ ਮੈਨੂੰ ਚੜਾਈ ਮੈਨੂੰ ਭੇਜੀ ਹੈ, ਸੋ ਮੈਂ ਤੋਹ ਬਖਸ਼ ਕਰ ਦੀਨੀ। ਉਹ ਜਿਹੜੀ ਵੀ ਵਸਤੂ ਹੈ ਅੱਜ ਤੁਹਾਨੂੰ ਅਸੀਂ ਭੇਟਾ ਕਰ ਦਿੱਤੀ ਹੈ, ਬਖਸ਼ ਦਿੱਤੀ ਹੈ। ਅੰਗੀਕਾਰ ਕਰੋ ਵੱਡ ਪਾਨੀ ਪੀਨੀ, ਇਹ ਬੜੀ ਤਗੜੀ ਕਹਿੰਦੇ ਅਮੋਲਕ ਵਸਤੂ ਹੈ ਜਿਹੜੀ ਉਹਨਾਂ ਨੇ ਪੂਜੀ ਹੈ। ਹੇ ਰਾਮਦਾਸ ਸਾਹਿਬ ਜੀ ਤੁਸੀਂ ਇਹਨੂੰ ਅੰਗੀਕਾਰ ਲਓ, ਤੁਸੀਂ ਇਹਨੂੰ ਗ੍ਰਹਿਣ ਕਰ ਲਓ, ਤੁਸੀਂ ਲੈ ਲਓ। ਚਪਲ ਤੁਰੰਗਨ ਅੰਗਨ ਸੁੰਦਰ, ਜਿਹੜੀ ਸੋਹਣੀ ਘੋੜੀ ਹੈ ਸਰੀਰ ਕਰਕੇ ਸੁੰਦਰ ਹੈ ਚੰਚਲ ਅੰਗਾਂ ਕਰਕੇ, ਬਲੀ ਵਿਸ਼ਾਲ ਬ੍ਰਿੰਦ ਗੁਣ ਮੰਦਰ, ਬਲੀ ਹੈ ਤੇ ਸਮੂਹ ਗੁਣਾਂ ਦਾ ਤਾਂ ਮੰਦਰ ਹੀ ਹੈ ਘਰ ਹੀ ਹੈ। ਅਪਰ ਨਦੀ ਸਹਿ ਆਪ ਅਰੂਢ, ਕਹਿੰਦੇ ਘੋੜੀ ਜਿਹੜੀ ਹੈ ਤੁਸਾਂ ਨੇ ਕਿਸੇ ਹੋਰ ਨੂੰ ਨਹੀਂ ਦੇਣੀ ਹੈ, ਆਪ ਹੀ ਇਹਦੇ ਤੇ ਅਸਵਾਰ ਕਰਨੀ। ਪਹਿਰਾਵਹ ਤਨ ਪਰ ਅੰਬਰ ਰੂਪ, ਸੁੰਦਰ ਵਸਤਰ ਭਾਈ ਪਾਰੋ ਜੀ ਨੇ ਭੇਜੇ ਤੁਸੀਂ ਸਰੀਰ ਤੇ ਪਹਿਨਣੇ ਹਾਂ। ਖਰਚੋ ਦਰਬ ਚਾਹੇ ਮਮ ਜਿਸਮੈਂ, ਬਾਕੀ ਜਿਹੜਾ ਉਹਨਾਂ ਨੇ ਤਨ ਭੇਜਿਆ ਜਿਸ ਚਿਤ ਵਿੱਚ ਚਾਹਨਾ ਹੋਵੇ ਲੋੜ ਹੋਵੇ ਉੱਥੇ ਤਨ ਖਰਚ ਦੇ ਹੋ। ਨਹਿ ਅਧਿਕਾਰ ਅਪਰ ਕੋ ਇਸਮੈਂ, ਇਹ ਜਿਹੜਾ ਮਹਾਂ ਉਹਨਾਂ ਨੇ ਭੇਜਿਆ ਇਹਦੇ ਵਿੱਚ ਕਿਸੇ ਹੋਰ ਦਾ ਅਧਿਕਾਰ ਨੀ, ਹੋਰ ਨੀ ਕਿਸੇ ਦਾ ਹੱਕ ਹੋ ਗਿਆ, ਤੁਹਾਡੀ ਹੈ ਮਾਇਆ। ਦੇ ਕਰ ਨਿਮਰ ਹੋਏ ਪਦ ਬੰਦੇ, ਤਿੰਨੇ ਵਸਤੂਆਂ ਲੈ ਕੇ ਬਹੁਤ ਨਿਮਰਤਾ ਸਹਿਤ ਹੋ ਕੇ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਨਮਸਕਾਰ ਕੀਤੀ। ਗੁਰ ਪ੍ਰਸੰਨਤਾ ਜਾਨ ਆਨੰਦੇ, ਗੁਰੂ ਅਮਰਦਾਸ ਸਾਹਿਬ ਜੀ ਦੀ ਸਾਡੇ ਤੇ ਪ੍ਰਸੰਨਤਾ ਜਾਣ ਕੇ ਆਨੰਦ ਖੁਸ਼ ਹੋਏ। ਦਿਨ ਪ੍ਰਤ ਹੋਵਤ ਅਤ ਅਨੁਕੂਲੇ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਹਮੇਸ਼ਾ ਦਿਨ ਪ੍ਰਤੀ ਦਿਨੋ ਦਿਨ ਇਹਨਾਂ ਦੇ ਅਨੁਸਾਰੀ ਹੁੰਦੇ। ਲੱਖ ਗੰਭੀਰ ਪ੍ਰੇਮ ਕੋ ਮੂਲੇ, ਪ੍ਰੇਮ ਦਾ ਤਾਂ ਰਾਮਦਾਸ ਸਾਹਿਬ ਜੀ ਮੂਲ ਮੋਢੀ ਹੈ ਤੇ ਬੜੇ ਗਹਿਰ ਗੰਭੀਰ ਹਨ, ਉਹ ਜਾਣ ਕੇ ਪ੍ਰਸੰਨ ਹੋ ਰਹੇ। ਅਜਰ ਜਰਨ ਆਦਿਕ ਗੁਣ ਹੇਰੇ, ਜਿਹੜੀਆਂ ਅਜਰ ਸ਼ਕਤੀਆਂ ਆਦਿਕ ਇਹਨਾਂ ਨੂੰ ਜਰ ਲੈਣ ਇਸ ਸਵਾਲ ਹੈ ਕਿ ਗੁਣ ਰਾਮਦਾਸ ਸਾਹਿਬ ਜੀ ਵਿੱਚ ਵੇਖੇ ਹਨ। ਸਹਿਤ ਨਿਮਰਤਾ ਸੇਵਕ ਨੇਰੇ, ਨਿਮਰਤਾ ਸਮੇਤ ਹਨ ਤੇ ਹੋਰ ਜਿਹੜੇ ਕੋਈ ਸੇਵਾ ਵਾਲੇ ਗੁਣ ਬੜੇ ਬਹੁਤ ਹਨ, ਸੇਵਾ ਵਿੱਚ ਪੁਨਹਾਨ ਬਖਸ਼ਹਿ ਬਖਸ਼ਸ਼ ਕਰਹਿ ਨਿਹਾਲ। ਇਸ ਕਰਕੇ ਵੀ ਅਣ ਬਖਸ਼ਿਸ਼ ਜਿਹੜੀ ਗੁਰਤਾ ਗੱਦੀ ਦੀ ਬਖਸ਼ ਕੇ ਇਹਨਾਂ ਨੂੰ ਨਿਹਾਲ ਕਰ ਦਈਏ। ਸੰਗਤ ਰਹਿ ਸਦਾ ਅਲਬਾਲ। ਇਸ ਕਰਕੇ ਜਿੰਨੀਆਂ ਸਿੱਖ ਸੰਗਤਾਂ ਇਹਨਾਂ ਦੇ ਇਰਦ ਗਿਰਦ ਘੇਰਾ ਕੱਤ ਕੇ ਰਹਿਣਗੀਆਂ, ਚਾਹੇ ਕਾਮਨਾ ਪ੍ਰਾਪਤ ਹੋਵੇ, ਕੋਈ ਸੰਗਤਾਂ ਕਾਮਨਾ ਚਾਹੁਣਗੀਆਂ ਇਹਨਾਂ ਦੇ ਪਾਸੋਂ ਪ੍ਰਾਪਤ ਹੋਵੇ। ਸਿਮਰਹਿ ਨਾਮ ਦਰਸ ਗੁਰ ਜੋਵੈ। ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰੇਗਾ, ਨਾਮ ਸਿਮਰੇਗਾ, ਪੀਰ ਰਹਿ ਬਹੁ ਗੋਇੰਦਵਾਲ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਮਨ ਵਿੱਚ ਵਿਚਾਰ ਰਹੇ, ਇੱਧਰ ਗੋਇੰਦਵਾਲ ਵਿੱਚ ਬੜੀ ਸੰਗਤਾਂ ਦੀ ਭੀੜ ਬਣੀ ਰਹਿੰਦੀ ਹੈ। ਚਾਹਤ ਮੁਕਤ ਕੋ ਤਜ ਜੰਜਾਲ। ਇਸ ਤਰ੍ਹਾਂ ਕਹਿੰਦੇ ਸੰਸਾਰ ਦੇ ਕੰਮ ਜੰਜਾਲ ਛੱਡ ਕੇ ਮੁਕਤੀ ਚਾਹੁੰਦੇ ਗੁਰਸਿੱਖ, ਜਿਸ ਪਰ ਕਿਰਪਾ ਦ੍ਰਿਸ਼ਟ ਪਰ ਜਾਵੇ ਹੈ, ਜਿਸਦੇ ਉੱਪਰ ਸਤਿਗੁਰੂ ਦੀ ਮਿਹਰ ਭਰੀ ਨਿਗਾਹ ਪੈ ਜਾਂਦੀ ਹੈ। ਸੋ ਜਨ ਚਾਰ ਪਦਾਰਥ ਪਾਵੇ ਹੈ, ਜਿਹੜਾ ਪੁਰੇਸ਼ ਹੈ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਨੂੰ ਪਾ ਲੈਂਦਾ ਹੈ। ਇੱਕ ਦਿਨ ਸਖਾ ਬੰਦ ਜਨ ਮਾਹੀ। ਇੱਕ ਦਿਨ ਦੀ ਗੱਲ ਹੈ ਜਿੱਥੇ ਕਹਿੰਦੇ ਸਖਾ ਪਿਆਰੇ ਹੋਰ ਜਿਹੜੇ ਬੰਧ ਸੰਬੰਧੀ ਜਨ ਭਰਾ ਬੈਠੇ ਸਨ ਉਹਨਾਂ ਵਿੱਚ ਤੋ ਮੋਹਰੀ ਬਾਤਨ ਪ੍ਰਾਹੀ। ਕਹਿੰਦੇ ਮੋਹਰੀ ਬੈਠਾ ਹੋਇਆ ਸੀ, ਗੱਲਾਂ ਬਾਤਾਂ ਕਰ ਰਿਹਾ ਸੀ, ਵਿਵਹਾਰਨ ਕੀ ਚਰਚਾ ਕਰੇ। ਇਸ ਤਰ੍ਹਾਂ ਕਹਿੰਦੇ ਜਿਵੇਂ ਕੰਮ ਧੰਦੇ ਹੁੰਦੇ ਉਹਨਾਂ ਦੀ ਚਰਚਾ ਜੀ ਕਰ ਰਿਹਾ ਸੀ, ਜਾਣੀ ਗੱਲਾਂ ਬਾਤਾਂ ਸੰਸਾਰੀ ਧੰਦਿਆਂ ਦੀਆਂ ਕਰ ਰਿਹਾ ਸੀ। ਰੀਤ ਅਨੇਕ ਬੋਲ ਬੋ ਧਰੈ। ਜਿਹੜੇ ਬਾਕੀ ਬੈਠੇ ਸੀ ਉਹ ਨਿੱਕਾਂ ਢੰਗਾਂ ਨਾਲ ਬੋਲਣਾ ਕਰ ਰਹੇ ਸਨ। ਤਹਾਂ ਮੋਹਰੀ ਬਾਤ ਉਚਾਰੀ। ਜਦੋਂ ਸੰਸਾਰ ਦੇ ਧੰਦਿਆਂ ਦੀ ਗੱਲ ਚਲਦੀ ਉਹਨਾਂ ਦੇ ਵਿੱਚ ਹੀ ਭਾਈ ਮੋਹਰੀ ਜੀ ਨੇ ਗੱਲ ਕਹਿ ਦਿੱਤੀ। ਜਬ ਕੀ ਹਮਨੇ ਸੁਰਤ ਸੰਭਾਰੀ। ਕਹਿੰਦੇ ਵੀ ਲਓ ਸੁਣਿਓ ਮੇਰੇ ਮਿੱਤਰੋ ਬੰਦੀ ਜਨੋ, ਜਦੋਂ ਦੀ ਅਸੀਂ ਕਹਿੰਦੇ ਸੁਰਤ ਸੰਭਾਲੀ ਹੈ। ਲੱਖ ਟਕਾ ਇੱਕ ਥਾਨ ਅਸੇਖਾ। ਕਹਿੰਦੇ ਜਿਹੜਾ ਲੱਖ ਟਕਾ ਹੈ ਨਾ ਇੱਕ ਥਾਂ ਤੇ ਅਸੇਖਾ ਕੀ ਇਕੱਠਾ ਹੋਇਆ ਹੋਇਆ। ਅਬ ਲੋ ਨਹੀਂ ਬਿਲੋਚਨ ਦੇਖਾ। ਮੈਂ ਤੁਹਾਨੂੰ ਇਹ ਸੁਣਾ ਹੈ ਜਿਨ੍ਹਾਂ ਦੀ ਸੁਰ ਸੁਣੀ, ਇੱਕ ਲੱਖ ਰੁਪਇਆ ਇੱਕ ਜਗ੍ਹਾ ਇਕੱਠਾ ਮੈਂ ਨਹੀਂ ਦੇਖਿਆ ਆਪਣੀ ਅੱਖਾਂ ਨਾਲ। ਨਹਿ ਭਾਵੈ ਸਤਿਗੁਰ ਕੋ ਮਾਇਆ। ਜੇ ਤੁਸੀਂ ਕਹੋ ਵੀ ਲੱਖ ਇਹ ਟਕਾ ਤੂੰ ਕਿਉਂ ਨਹੀਂ ਦੇਖਿਆ, ਕਹਿੰਦੇ ਸਤਿਗੁਰੂ ਅਮਰਦਾਸ ਪਿਤਾ ਨੂੰ ਮਾਇਆ ਚੰਗੀ ਨਹੀਂ ਲੱਗਦੀ ਹੈ। ਕਰ ਹੈ ਹਟਾਵਨ ਹੈ ਜਹ ਦਾਇਆ। ਜੇ ਕੋਈ ਮਾਇਆ ਦੇਣ ਵਾਸਤੇ ਆ ਜਾਏ ਗੁਰੂ ਅਮਰਦਾਸ ਸਾਹਿਬ ਜੀ ਨੂੰ ਹਟਾ ਦਿੰਦੇ ਆ, ਮੋੜ ਦਿੰਦੇ, ਲੈਂਦੇ ਹੀ ਨਹੀਂ। ਚਾਹਤ ਪਿਤਾ ਗੁਰੂ ਜਿਸ ਨਾਹੀ। ਇਸ ਮਾਇਆ ਨੂੰ ਵੀ ਪਿਤਾ ਸਤਿਗੁਰੂ ਨਹੀਂ ਨਾ ਚਾਹੁੰਦੇ ਹਨ। ਸੋ ਕਿਸ ਰੀਤ ਆਏ ਹਮ ਪਾਹੀ। ਉਹ ਜਿਹੜੀ ਮਾਇਆ ਹੈ ਰੁਪਈਆ ਉਹ ਸਾਡੇ ਕੋਲ ਭਲਾ ਕਿਹੜੀ ਰੀਤੀ ਹੈ, ਨਾਲ ਅਜੇ ਪਿਤਾ ਰਾਹੀਂ ਆਉਣੀ ਹੈ ਮਾਇਆ। ਤਿੰਨਕੋ ਦਿਓ ਪਦਾਰਥ ਆਵੇ ਹੈ। ਪਿਤਾ ਦਾ ਦਿੱਤਾ ਹੋਇਆ ਪਦਾਰਥ ਸਾਡੇ ਕੋਲੇ ਆਉਣਾ ਹੈ। ਹੋਏ ਕੇ ਹੋਏ ਜੇ ਨਹੀਂ ਕਹਾਂ ਕਰ ਪਾਵੇ ਹੈ। ਪਿਤਾ ਦੇ ਕੋਲ ਹੀ ਨਹੀਂ ਹੋਏਗਾ ਤੇ ਅਸੀਂ ਕਿੱਥੋਂ ਹੱਥ ਵਿੱਚ ਪਾਉਣਾ, ਪਿਤਾ ਰਾਹੀਂ ਸਾਡੇ ਕੋਲੇ ਧਨ ਆਉਣਾ। ਅੰਤਰ ਜਾਮੀ ਗੁਰ ਸਭ ਜਾਨੀ। ਗੁਰੂ ਅਮਰਦਾਸ ਸਾਹਿਬ ਜੀ ਅੰਤਰ ਜਾਮੀ ਹੈ, ਆਪਣੇ ਪੁੱਤਰ ਦੀ ਹਿਰਦੇ ਦੀ ਗੱਲਬਾਤ ਜਾਣ ਲਈ ਵੀ ਇਹ ਮਾਇਆ ਚਾਹੁੰਦਾ ਹੈ। ਨਰਨ ਵਿਖਿਆ ਜਿਮ ਪੁੱਤਰ ਬਖਾਨੀ। ਬਹੁਤੇ ਲੋਕਾਂ ਵਿੱਚ ਬੈਠਿਆ ਮੋਹਰੀ ਪੁੱਤਰ ਨੇ ਗੱਲ ਕਹੀ ਸੀ ਵੀ ਲੱਖ ਟਕਾ ਨਹੀਂ ਗਿਣਕੇ ਜਾਂ ਇਕੱਠਾ ਨਹੀਂ ਦੇਖਿਆ। ਚਿਤਵਤ ਚਿਤ ਸੁਤ ਸ਼ੰਕਾ ਹਰਨੀ। ਸਤਿਗੁਰੂ ਅਮਰਦਾਸ ਸਾਹਿਬ ਜੀ ਚਿਤ ਵੀ ਸੋਚ ਵਿਚਾਰ ਪੁੱਤਰ ਦੀ ਜਿਹੜੀ ਸ਼ੰਕਾ ਹੈ ਇਹ ਨਾਸ਼ ਕਰ ਦੇਈਏ। ਦੋਸ਼ ਦਿਖਾਵਾ ਜਸ ਧਨ ਕਰਨੀ। ਧਨ ਦੀ ਕਹਿੰਦੇ ਕਰਨੀ ਹੈ, ਉਹਦੇ ਵਿੱਚ ਮੈਂ ਦੋਸ਼ ਕੱਢ ਕੇ ਇਹਨੂੰ ਦਿਖਾਵਾਂ ਵੀ ਇਹ ਜਿਹੜਾ ਧਨ ਹੈ ਬਹੁਤ ਚੰਗਾ ਨਹੀਂ, ਇਹਦੇ ਵਿੱਚ ਬਹੁਤ ਔਗਣ ਵੀ ਹੁੰਦੇ ਹਨ। ਅਗਲੇ ਦਿਵਸ ਗੁਰੂ ਫੁਰਮਾਏਵ। ਗੁਰੂ ਮਹਾਰਾਜ ਜੀ ਨੇ ਸੋਚ ਕੇ ਚਲੋ ਅਗਲਾ ਕਹਿੰਦੇ ਦਿਨ ਹੋਇਆ ਹੈ ਤੇ ਸੰਗਤਾਂ ਤਾਈਂ ਫਰਮਾਇਆ। ਸੰਗਤ ਮਹਿ ਜੇਤਿਕ ਸਿੱਖ ਆਏ। ਜਿੰਨੇ ਵੀ ਸੰਗਤ ਦੇ ਵਿੱਚ ਗੁਰੂ ਕੇ ਸਿੱਖ ਸੇਵਕ ਚੱਲ ਕੇ ਸਾਡੀ ਹਜ਼ੂਰੀ ਵਿੱਚ ਆਉਣ ਦੀ ਬਾਣ ਵਿੱਚ ਆਉਣ। ਜਬ ਪਰ ਚਹਿ ਪਰਸਨ ਕਹੁ ਹਮੈ, ਤਾਂ ਵੀ ਸਾਡੇ ਚਰਨਾਂ ਨੂੰ ਪਰਸਨ ਚਰਨਾਂ ਨੂੰ ਛੋਹਣ। ਪੈਸੇ ਪੰਚ ਲਿਆਏ ਤਿਸ ਸਮੇਂ, ਉਸ ਸਮੇਂ ਸਾਡੀ ਹਜ਼ੂਰੀ ਵਿੱਚ ਭੇਟਾਂ ਵਜੋਂ ਸਾਰੇ ਸਿੱਖਾਂ ਦੇ ਪੰਜ ਪੰਜ ਪੈਸੇ ਲੈ ਕੇ ਆਉਣ। ਧਰ ਧਰ ਆਗੈ ਬੰਦਨ ਕਰੈ, ਪੰਜ ਪੰਜ ਪੈਸੇ ਹਰ ਗੁਰਸਿੱਖ ਸਾਡੇ ਅੱਗੇ ਰੱਖ ਰੱਖ ਕੇ ਮੱਥਾ ਟੇਕੀ ਜਾਏ। ਇਮ ਗੁਰ ਆਗਿਆ ਸਿਰ ਪਰ ਧਰੈ, ਨਾ ਵੀ ਅੱਜ ਗੁਰੂ ਦੀ ਆਗਿਆ ਸਾਰੇ ਸਿਰ ਗੁਰਸਿੱਖ ਇਹਨਾਂ ਨੂੰ ਸਿਰ ਮੱਥੇ ਤਨਖੜੇ ਮੱਥੇ ਪ੍ਰਵਾਨ ਕਰ ਮੰਨਣ। ਸਗਰੇ ਨਗਰ ਸੰਗਤਾਂ ਜੇਈ, ਸਾਰੇ ਗੋਇੰਦਵਾਲ ਵਿੱਚ ਜਿੰਨੀਆਂ ਸਿੱਖ ਸੰਗਤਾਂ ਜਿੱਥੇ ਕਿੱਥੇ ਤੰਬੂ ਲਾਏ ਹੋਏ ਹੈ, ਗੁਰ ਆਏ ਸੁਣ ਸੁਣ ਕਰ ਤੇਈ, ਜਿਹੜਾ ਅਰਦਾਸ ਗਿਆ ਫਿਰਿਆ ਤੁਰਿਆ ਹੈ ਸਾਰਿਆਂ ਵਿੱਚ ਸੁਣਿਆ ਗਿਆ। ਗੁਰੂ ਅਮਰਦਾਸ ਜੀ ਦੀ ਆਗਿਆ ਵੀ ਕੱਲ ਨੂੰ ਇਉਂ ਹੈ ਵੀ ਹਰ ਇੱਕ ਗੁਰਸਿੱਖ ਨੇ ਪੰਜ ਪੈਸੇ ਭੇਟਾ ਰੱਖ ਕੇ ਫਿਰ ਮੱਥਾ ਟੇਕਣਾ। ਹੋਤ ਪ੍ਰਾਤ ਕੇ ਸਤਿਗੁਰ ਬੈਸੇ, ਜਦੋਂ ਸਵੇਰ ਹੋ ਗਈ ਹੈ ਦੀਵਾਨ ਸਜ ਗਿਆ, ਗੁਰੂ ਅਮਰਦਾਸ ਸਾਹਿਬ ਜੀ ਦੀਵਾਨ ਵਿੱਚ ਆ ਬੈਠੇ। ਆਵਹਿ ਸਿੱਖ ਭੇਟ ਲੈ ਪੈਸੇ, ਆ ਜਿਹੜੇ ਗੁਰੂ ਕੇ ਸਿੱਖ ਪੰਜ ਪੈਸੇ ਭੇਟਾ ਦੇ ਲੈ ਕੇ ਹਜ਼ੂਰੀ ਵਿੱਚ ਆ ਜਾਂਦੇ ਹਨ। ਧਰ ਧਰ ਆਗੈ ਬੰਧਨ ਠਾਨੈ, ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਰੱਖ ਰੱਖ ਕੇ ਪੈਸੇ ਭੇਟਾ ਤੇ ਨਮਸਕਾਰਾਂ ਕਰਦੇ। ਦਰਸਹਿ ਸਤਿਗੁਰ ਪ੍ਰੇਮ ਮਹਾਨ, ਬਹੁਤ ਹੀ ਪ੍ਰੇਮ ਪਿਆਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਦੇ। ਏਕ ਜਾਮ ਲੋ ਸ੍ਰੀ ਗੁਰ ਬੈਸੇ, ਗੁਰੂ ਅਮਰਦਾਸ ਸਾਹਿਬ ਜੀ ਦੀਵਾਨ ਦੇ ਵਿੱਚ ਤਥਾ ਗੁਰਤਾ ਗੱਦੀ ਤੇ ਤਖ਼ਤ ਉੱਪਰ ਇੱਕ ਪੈਰ ਤੱਕ ਤਿੰਨ ਘੰਟੇ ਤੱਕ ਬੈਠੇ ਹਨ। ਲੱਗਿਓ ਢੇਰ ਆਏ ਬਹੁ ਪੈਸੇ, ਬਹੁਤੇ ਕਹਿੰਦੇ ਪੈਸੇ ਆ ਗਏ ਹੈ। ਗੁਰੂ ਅਮਰਦਾਸ ਸਾਹਿਬ ਜੀ ਅੱਗੇ ਤੇ ਬਹੁਤ ਵੱਡਾ ਢੇਰ ਹੀ ਲੱਗ ਗਿਆ ਹੈ। ਪੁੱਤਰ ਮੋਹਰੀ ਕੋ ਬੁਲਵਾਏਵ, ਉਸ ਵੇਲੇ ਆਪਣਾ ਛੋਟਾ ਸਪੁੱਤਰ ਜਿਹੜਾ ਮੋਹਰੀ, ਉਸ ਨੂੰ ਸਤਿਗੁਰੂ ਨੇ ਦਾਸ ਭੇਜ ਕੇ ਬੁਲਵਾਇਆ ਸਦਵਾਇਆ ਹੈ। ਢਿੱਗ ਬਿਠਾਏ ਕਰ ਪੁਨ ਸਮਝਾਏਵ, ਪੁਨ ਬਿਠਾ ਕੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਮੋਹਰੀ ਨੂੰ ਸਮਝਾਇਆ ਬੁਝਾਇਆ। ਇਨਕੋ ਗਿਨ ਕਰ ਲੇਹੋ ਸੰਭਾਰੀ, ਮਹਾਰਾਜ ਕਹਿੰਦੇ ਆ ਵੀ ਜਿਹੜਾ ਪੈਸਿਆਂ ਦਾ ਢੇਰ ਜਿਹਾ ਲੱਗਿਆ, ਪੁੱਤਰ ਤੂੰ ਇਹਨਾਂ ਨੂੰ ਗਿਣ ਕੇ ਆਪਣੇ ਕੋਲ ਸੰਭਾਲ ਲਈ। ਖਰਚਾ ਜੇਠਾ ਚਾਹੇ ਤੁਮਾਰੀ, ਫਿਰ ਪੁੱਤਰ ਜਿੱਥੇ ਤੇਰੀ ਚਾਹ ਨਾ ਹੋਏ ਉੱਥੇ ਮਾਇਆ ਤੋਂ ਖਰਚ ਵੀ ਨਹੀਂ, ਇਹ ਸਭ ਮਾਇਆ ਤੇਰੀ ਹੈ, ਪਰ ਗਿਣ ਕੇ ਸੰਭਾਲ ਲਾ। ਮਾਨ ਬਾਕ ਤਬ ਗਿਣ ਬੇ ਲਾਗਾ, ਫਿਰ ਕੀ ਸੀ ਮਹਾਰਾਜ ਦੇ ਬਚਨ ਮੰਨ ਕੇ ਕਹਿੰਦੇ ਮੋਹਰੀ ਲੱਗ ਗਿਆ ਪੈਸੇ ਗਿਣਨ। ਭਏ ਬ੍ਰਿੰਦ ਦੇਖਤ ਅਨੁਰਾਗਾ, ਬਹੁਤੇ ਪੈਸੇ ਸਨ, ਦੇਖ ਦੇਖ ਕੇ ਬੜਾ ਪ੍ਰੇਮੀ ਪਿਆਰਾ ਹੋ ਗਿਆ। ਸੰਖਿਆ ਕਰ ਕਰ ਭੇ ਕਰ ਕਾਰੇ, ਆ ਕਹਿੰਦੇ ਪੈਸਿਆਂ ਦੀ ਗਿਣਤੀ ਕਰਦਿਆਂ ਕਰਦਿਆਂ ਅਖੀਰੀ ਹੱਥ ਜੇ ਵੀ ਇਹਦੇ ਕਾਲੇ ਹੋ ਗਏ। ਬਹੁਤ ਪਖਾਰੇ ਬਿਨ ਨਾ ਉਤਾਰੇ, ਇੰਨੇ ਕਾਲੇ ਹੋ ਗਏ ਵੀ ਜੇ ਬਹੁਤਾ ਧੋਈਏ ਨੇ ਸਾਬਣ ਸੁਬਣ ਵਾਲ ਫਿਰ ਵੀ ਉਹ ਕਾਲਸ ਨਾ ਲਹੇ। ਤਬ ਸ੍ਰੀ ਅਮਰਦਾਸ ਬਚ ਕਹਿਓ, ਆ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਹਦੇ ਹੱਥ ਦੇ ਕਾਲੇ ਹੋ ਕੇ ਮੁੜਕੋ ਮੁੜਕੀ ਹੋਣ ਕਰਕੇ ਮੂੰਹ ਤੇ ਵੀ ਹੱਥ ਲੈਣ ਦਾ ਮੂੰਹ ਮੱਥਾ ਵੀ ਕਾਲਾ ਹੋ ਗਿਆ ਦੇਖ ਕੇ ਸਤਿਗੁਰੂ ਜੀ ਨੇ ਕਿਹਾ, ਧਨ ਕੋ ਤੁਮ ਸੁਭਾਵ ਪੀ ਰਹੇ ਹੋ, ਰੁਪਈਏ ਤਾਂ ਗਿਣੀ ਜਾਂਦਾ ਮੋਹਰੀ, ਜਿਹੜਾ ਧਨ ਦਾ ਸੁਭਾਵ ਵੀ ਤੂੰ ਜਾਣ ਲਿਆ ਕਿ ਨਹੀਂ ਸਮਝਿਆ ਹੈ। ਜਿਸ ਤੇ ਛੁਬਤ ਭਏ ਕਰ ਕਾਰੇ, ਆ ਜਿਸ ਤੁਹਾਨੂੰ ਛੋਹਦਿਆਂ ਗਿਣਦਿਆਂ ਗਿਣਦਿਆਂ ਤੇਰੇ ਹੱਥ ਕਾਲੇ ਹੋ ਗਏ। ਮਨ ਕਾਰੋ ਹੋਏ ਲੱਗ ਵਿਵਹਾਰੇ, ਜਦੋਂ ਕਹਿੰਦੇ ਜਿਹੜਾ ਇਹ ਮਨ ਹੈ ਨਾ, ਕਹਿੰਦੇ ਧੰਦੇ ਵਿਵਹਾਰ ਵਿੱਚ ਲੱਗ ਗਿਆ, ਧੰਦੇ ਵਿੱਚ ਜੁੜ ਗਿਆ ਨਾ, ਤੇ ਫਿਰ ਮਨ ਵੀ ਤੇਰਾ ਕਾਲਾ ਹੋ ਜਾਣਾ ਹੈ। ਮੱਥੇ ਤੇ ਲੱਗਾ ਹੱਥ ਜਾ, ਮੱਥਾ ਕਾਲਾ ਹੋ ਗਿਆ ਮੂੰਹ ਵੀ ਕਾਲਾ ਕਰਾ ਦਿੰਦਾ ਇਹ ਤਨ। ਜੇ ਸੰਚਿਤ ਕਰ ਰੱਖੀਅਤ ਭਾਨ, ਇਹ ਵੀ ਭਾਈ ਮੋਹਰੀ ਜੇ ਮਾਇਆ ਇਕੱਠੀ ਕਰਕੇ ਆਪਣੇ ਧੰਦੇ ਵਿੱਚ ਅੰਕ ਘਰ ਵਿੱਚ ਰੱਖ ਲਈਏ ਲਕੋ ਕੇ, ਕਹੋ ਹਵਾਲ ਹੋਏ ਪੁੰਨ ਕੌਣ, ਇਹ ਦੇਖ ਲਾ ਕਿਹੋ ਜਿਹਾ ਹਾਲ ਹੋਊਗਾ ਜਦੋਂ ਮਾਇਆ ਵਿੱਚ ਮਰਨ ਸਮੇਂ ਸੁਰਤੀ ਚਲੀ ਗਈ, ਫਿਰ ਸੱਪ ਬਣਨਾ ਪੈਂਦਾ ਹੈ। ਚਿਤਵਨ ਤੇ ਅੰਤਰ ਹੋਏ ਕਾਰਾ, ਦੇਖ ਲਾ ਭਾਵੇਂ ਪੁੱਤਰ ਮਾਇਆ ਦੀ ਸੋਚ ਕਰੀਏ ਤੇ ਫਿਰ ਅੰਦਰਲਾ ਮਨ ਜਿਹੜਾ ਹੈ ਹਿਰਦਾ ਕਾਲਾ ਹੋ ਜਾਂਦਾ ਹੈ। ਅੰਤ ਗਮਨ ਨਹਿ ਸੰਗ ਸਿਧਾਰਾ, ਬਾਕੀ ਜਦੋਂ ਅੰਤ ਨੂੰ ਇੱਥੋਂ ਗਮਨ ਕੀ ਚੱਲਣਾ ਹੁੰਦਾ ਹੈ ਫਿਰ ਇਹ ਤਾਂ ਨਾਲ ਨਹੀਂ ਜਾਂਦਾ, ਇੱਥੇ ਹੀ ਰਹਿ ਜਾਂਦਾ ਹੈ। ਪ੍ਰਥਮ ਸੰਚਨ ਅਗ ਕਰ ਹੋਏ, ਪਹਿਲਾਂ ਜਦੋਂ ਧਨ ਹੈ ਕਹਿੰਦੇ ਜਿਹੜਾ ਇਕੱਠਾ ਕਰਨਾ ਉਹ ਪਾਪਾਂ ਕਰਕੇ ਹੁੰਦਾ, ਪਾਪਾਂ ਵਜੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਯਤਨ ਅਨੇਕਨ ਤੇ ਅਵਲੋਏ, ਬਹੁਤ ਯਤਨ ਕਰੀਏ ਝੂਠ ਫਰੇਬ ਠੱਗੀਆਂ ਬੱਗੀਆਂ ਮਾਰੀਏ ਫਿਰ ਕਿਤੇ ਧੰਦੇ ਦਰਸ਼ਨ ਹੁੰਦੇ ਆ, ਫਿਰ ਮਾਇਆ ਕੋਲ ਬਹੁਤੀ ਦੇਖੀ ਦੀ ਹੈ। ਪੁਨ ਰਾਖਨ ਮਹਿ ਤ੍ਰਾਸ ਮਹਾਨਾ, ਜਦੋਂ ਇਕੱਠੀ ਹੋ ਜਾਏ ਮਾਇਆ ਫਿਰ ਉਹਨੂੰ ਕਹਿੰਦੇ ਸੰਭਾਲ ਕੇ ਰੱਖਣ ਦਾ ਹਮੇਸ਼ਾ ਡਰ ਬਣਿਆ ਰਹਿੰਦਾ, ਕੁੱਤੇ ਰੱਖਣੇ ਪੈਂਦੇ, ਲੱਕ ਲਿਆਉਣਾ ਪੈਂਦਾ, ਉੱਚੀਆਂ ਕੰਧਾਂ ਚੱਚ ਕੁਚ ਲਾਉਣਾ ਪੈਂਦਾ, ਆਪ ਰਾਤ ਨੂੰ ਜਾਗਣਾ ਪੈਂਦਾ ਹੈ। ਤਸਕਰ ਨਿਪ ਆਦਿਕ ਬਲਵਾਨ, ਜਿਹੜੇ ਕਿ ਚੋਰ ਆਦਿਕ ਬੜੇ ਬਲੀ ਹਨ, ਉਹ ਵੀ ਗਲਾ ਵੀ ਘੁੜ ਸਕਦੇ ਮਾਰ ਵੀ ਸਕਦੇ ਮਾਇਆ ਪਿੱਛੇ। ਜਾਏ ਤਾਂ ਪ੍ਰਾਣ ਸਮੇਤ ਦੁਖਾਰੇ, ਇਹ ਕਹਿੰਦੇ ਚਲਾ ਜਾਏ ਨਾ ਜਾਂਦਿਆਂ ਜਾਂਦਿਆਂ ਫਿਰ ਨਾਲ ਹੀ ਕਹਿੰਦੇ ਪ੍ਰਾਣ ਜਾਂਦੇ ਹਾਰਟ ਅਟੈਕ ਹੁੰਦਾ ਹੈ। ਭਗਤ ਵਿਰੋਧੀ ਵਿਘਨ ਪਸਾਰੇ, ਇਸ ਕਰਕੇ ਜਿਹੜਾ ਧਨ ਹੈ ਭਗਤੀ ਦਾ ਤਾਂ ਬਹੁਤ ਵੱਡਾ ਵਿਰੋਧੀ ਵੈਰੀ ਹੈ, ਬੜੇ ਵਿਘਨ ਪਾਉਂਦਾ ਜਿਹੜਾ ਮਾਇਆ ਮਗਰ ਲੱਗ ਜਾਓ। ਪੁੱਤਰ ਜਿਹੜਾ ਧੰਦਾ ਤਿਆਰ ਕਰਨਾ ਇਹਦੇ ਵਿੱਚ ਹੀ ਬਹੁਤਾ ਸੁੱਖ ਹੈ। ਹਰ ਸਿਮਰਨ ਸੰਚਹ ਸਮਦਾਈ, ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨ ਰੂਪੀ ਧਨ ਹੈ ਜਿੰਨਾ ਮਰਜ਼ੀ ਇਕੱਠਾ ਕਰ ਲਾਏ, ਜਿਹੜਾ ਧਨ ਹੈ ਇਸਨੂੰ ਚੋਰ ਨਹੀਂ ਜਾਇਦ ਦੇ ਪਾਣੀ ਵਿੱਚ ਨਹੀਂ ਗਲਦਾ ਸੜਦਾ, ਇਸੇ ਤਰ੍ਹਾਂ ਰਾਜਾ ਕੋਈ ਡੰਡ ਕਾਲਾ ਧਨ ਬਣਾ ਕੇ ਨਹੀਂ ਲਿਜਾਂਦਾ ਹੈ। ਇਹ ਧਨ ਸਭ ਕੋ ਸਾਰ ਪਛਾਣਨਾ, ਇਹ ਜਿਹੜਾ ਵਾਹਿਗੁਰੂ ਦਾ ਸਿਮਰਨ ਰੂਪੀ ਧਨ ਹੈ ਇਹ ਕਹਿੰਦੇ ਬੜਾ ਸ੍ਰੇਸ਼ਟ ਹੈ, ਪਛਾਣਿਆ ਜਾਂਦਾ। ਕਿਤਹੂੰ ਤੇ ਜਿਸ ਤ੍ਰਾਸ ਨਾ ਠਾਣਨਾ, ਜਿਸ ਵਾਹਿਗੁਰੂ ਦੇ ਨਾਮ ਧਨ ਕਰਕੇ ਕਿਸੇ ਪਾਸੋਂ ਕੋਈ ਡਰ ਨਹੀਂ ਹੁੰਦਾ, ਇਹਨੂੰ ਕੋਈ ਲਿਜਾ ਹੀ ਨਹੀਂ ਸਕਦਾ ਹੈ। ਸੁਣੋ ਪੁੱਤਰ ਇਸ ਮਹਿ ਦੁੱਖ ਘਨੇ, ਇਹ ਪੁੱਤਰ ਸੁਣ ਲਾ ਜਿਹੜੇ ਪੈਸੇ ਜੇ ਗਿਣੀ ਜਾਣਾ ਇਹਦੇ ਤੇ ਵਿੱਚ ਤਾਂ ਬੜੇ ਦੁੱਖ ਹੀ ਦੁੱਖ ਹੈ। ਮਹਾਬਲੀ ਸਭ ਜਗ ਮਹਿ ਹਨੇ, ਜਿਹੜੇ ਸੰਸਾਰ ਦੇ ਵਿੱਚ ਬੜੇ ਬਲੀ ਬਲੀ ਲੋਕ ਸੀ ਇਹ ਮਾਇਆ ਪਿੱਛੇ ਸਾਰੇ ਉਹ ਮਾਰ ਮੁਕਾਏ, ਔਰੰਗਜ਼ੇਬ ਨੇ ਭਰਾ ਮਾਰਤੇ, ਨਾਲੇ ਪਿਓ ਨੂੰ ਵੀ ਲਪੇਟਿਆ ਭੁੱਖਾ ਧਿਆ ਮਰ ਕੇ, ਮਾਇਆ ਪਿੱਛੇ ਸਾਰੇ ਪੋੜੇ ਉਹਨੇ ਪਾਏ। ਹਰ ਸਿਮਰਨ ਧਨ ਤੇ ਸੁਖ ਪਾਵੇ, ਜਿਹੜਾ ਵਾਹਿਗੁਰੂ ਦਾ ਸਿਮਰਨ ਰੂਪੀ ਧਨ ਹੈ ਇਸ ਧਨ ਕਰਕੇ ਮਨੁੱਖ ਸੁਖ ਪਾਉਂਦਾ ਹੈ। ਜਨਮ ਮਰਨ ਦਾ ਰਿੱਧ ਬਿਨ ਸਾਵੇ, ਜਨਮ ਮਰਨ ਰੂਪੀ ਜਿਹੜਾ ਦਰਿਦਰੇ ਦਾ ਨਾਸ ਕਰ ਦਿੰਦੇ ਵਾਹਿਗੁਰੂ ਦਾ ਸਿਮਰਨ ਰੂਪੀ ਧਨ। ਸੁਣ ਮੋਹਰੀ ਨੇ ਪਿਤ ਬਾਣੀ, ਸੁਣੀ ਮੋਹਰੀ ਨੇ ਪਿਤ ਬਾਣੀ, ਇਸ ਤਰ੍ਹਾਂ ਜੋ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦੀ ਬਚਨ ਬਾਣੀ ਹੈ ਮੋਹਰੀ ਜੀ ਨੇ ਸੁਣ ਲਈ ਹੈ। ਔਰ ਵਿਚਾਰ ਕਰ ਸਾਚੀ ਮਾਨੀ, ਦੇ ਵਿੱਚ ਵਿਚਾਰ ਕਰਕੇ ਪਿਤਾ ਸਤਿਗੁਰੂ ਦੀ ਬਾਣੀ ਨੂੰ ਸੱਚੀ ਮੰਨਿਆ ਵੀ ਬਿਲਕੁਲ ਠੀਕ ਕਹਿੰਦੇ ਹੈ। ਬਹਰੋ ਜੀਵਤ ਜਬ ਲੱਗ ਰਹੇ, ਕਹਿੰਦੇ ਆ ਫਿਰ ਜਿੰਨਾ ਚਿਰ ਤੱਕ ਸੰਸਾਰ ਦੇ ਵਿੱਚ ਇਹ ਜਿਉਂਦਾ ਰਿਹਾ ਮੋਹਰੀ, ਕਬਹੂ ਨਾ ਧਨ ਕੋ ਮਨ ਤੇ ਕਹਿਓ, ਹਾਂ ਮਨ ਕਰਕੇ ਕਦੇ ਵੀ ਫੁਰਨਾ ਜਾ ਕਰਕੇ ਧੰਦੀ ਨੇ ਗੱਲ ਹੀ ਨਹੀਂ ਕਹੀ ਹੈ ਵੀ ਮਾਇਆ ਚਾਹੀਦੀ ਹੈ। ਨੀਕੀ ਪਿਤ ਕੀ ਬਾਤ ਵਿਚਾਰੀ, ਕਿਉਂਕਿ ਆਪਣੇ ਪਿਤਾ ਦੀ ਜਿਹੜੀ ਗੱਲ ਹੈ ਉਹਨੂੰ ਚੰਗਾ ਹੀ ਵਿਚਾਰਿਆ ਹੈ ਵੀ ਇਹ ਠੀਕ ਆਖਿਆ। ਵਿਮਲ ਬੁੱਧ ਪ੍ਰਾਪਤ ਸੁਖ ਭਾਰੀ, ਇਸ ਕਰਕੇ ਫਿਰ ਮੋਹਰੀ ਜੀ ਨੂੰ ਉਜਲ ਬੁੱਧ ਦੀ ਪ੍ਰਾਪਤੀ ਹੋ ਗਈ ਹੈ ਤੇ ਭਾਰੀ ਸੁਖ ਪ੍ਰਾਪਤ ਹੋਇਆ ਉਜਲ ਬੁੱਧੀ ਹੋਣ ਕਰਕੇ। ਦੋਹਰਾ ਬਾਵਨ ਚੰਦਨ ਸਤਿਗੁਰੂ, ਕਵੀ ਜੀ ਕਹਿੰਦੇ ਸਤਿਗੁਰੂ ਅਮਰਦਾਸ ਸਾਹਿਬ ਤਾਂ ਬਾਵਨ ਚੰਦਨ ਬਾਗ ਹਨ। ਹੋਵੇ ਜਿਸ ਬਨ ਦੇਸ਼, ਜਿਸ ਕਹਿੰਦੇ ਦੇਸ਼ ਰੂਪੀ ਜੰਗਲ ਵਿੱਚ ਹੁੰਦੇ ਆ ਬਾਵਨ ਚੰਦਨ ਰੂਪ ਸਤਿਗੁਰੂ। ਮਲਿਆ ਕਰਤ ਤਰ ਵਰਨ ਕੋ, ਕਹਿੰਦੇ ਜਿਹੜੇ ਕੋਈ ਬਿਰਸ਼ ਹੁੰਦੇ ਉਹਨਾਂ ਨੂੰ ਚੰਦਨ ਮਲ ਕਰ ਚੰਦਨ ਕਰ ਦਿੰਦੇ ਆ, ਸਤਿਗੁਰੂ ਸਰੀਰ ਰੂਪੀ ਜਿਹੜੇ ਬਿਰਸ਼ ਹੈ ਨਾ ਉਹਨਾਂ ਨੂੰ ਚੰਦਨ ਕਰ ਦਿੰਦੇ ਭਾਵ ਭਗਤੀ ਦੀ ਖੁਸ਼ਬੂ ਵਾਲੇ ਕਰ ਦਿੰਦੇ ਨਰ ਭਗਤ ਅਸ਼ੇਸ਼ ਸਾਰੇ ਜਿਹੜੇ ਲੋਕ ਭਗਤੀ ਰੂਪੀ ਖੁਸ਼ਬੂ ਸਹਿਤ ਹੋ ਜਾਂਦੇ ਜਿੰਨੇ ਸਰੀਰ ਭਗਤੀ ਸਹਿਤ ਹੋ ਜਾਂਦੇ ਹਨ ਚੌਪਈ ਗੋਇੰਦਵਾਲ ਬਸੇ ਇੱਕ ਥਾਨ ਆ ਜਿਹੜਾ ਗੋਇੰਦਵਾਲ ਹੈ ਇੱਕ ਵਿਆਸਾ ਨਾਰੀ ਦੇ ਕਿਨਾਰੇ ਉੱਪਰ ਬਸ ਰਿਹਾ ਹੈ ਸਕਲ ਦੇਸ਼ ਭੀ ਭਗਤ ਮਹਾਨ ਅਰਦਾਸ ਸਾਹਿਬ ਜੀ ਦੇ ਉੱਥੇ ਵਸਣ ਕਰਕੇ ਸਾਰੇ ਇਧਰ ਉਧਰ ਇਲਾਕੇ ਵਿੱਚ ਭਗਤੀ ਹੀ ਭਗਤੀ ਹੋ ਰਹੀ ਹੈ ਫੈਲ ਗਈ ਹੈ ਜਹ ਕਹਤੇ ਸੁਣ ਕਰ ਜਗਿਆ ਸੀ ਜਿੱਥੋਂ ਕਿੱਥੋਂ ਸੁਣ ਕਰਕੇ ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਦੀ ਜਗਿਆਸੀ ਇੱਛਾ ਰੱਖਣ ਵਾਲੇ ਮੁਕਤੀ ਦੀ ਜਗਿਆਸੀ ਇੱਛਾ ਰੱਖਣ ਵਾਲੇ ਹਨ ਆਨੰਦ ਧਾਰ ਬਸ ਹੈ ਗੁਰ ਪਾਸੀ ਸਾਰੇ ਗੁਰੂ ਅਰਦਾਸ ਸਾਹਿਬ ਜੀ ਦੇ ਪਾਸ ਬੜਾ ਆਨੰਦ ਧਾਰ ਕੇ ਬਸ ਰਹਿੰਦੇ ਹਨ ਚਾਰ ਪਦਾਰਥ ਠੰਡ ਦੁਆਰੇ ਗੁਰਦਾਸ ਸਾਹਿਬ ਦੇ ਦਰਵਾਜੇ ਕੇ ਚਾਰੇ ਪਦਾਰਥ ਹੱਥ ਜੋੜ ਕੇ ਖੜੇ ਰਹਿੰਦੇ ਦੇਤ ਜਨਨ ਕੋ ਖੁੱਲੇ ਭੰਡਾਰੇ ਗੁਰਦਾਸ ਸਾਹਿਬ ਪਦਾਰਥਾਂ ਦੇ ਖੁੱਲੇ ਭੰਡਾਰੀ ਸਿੱਖ ਸੇਵਕਾਂ ਨੂੰ ਦਿੰਦੇ ਹਨ ਜਿਮ ਚਿੱਤ ਚਿੱਤ ਵਹਿ ਗੁਰੂ ਕਿਰਪਾਲ ਦਿਆਲੂ ਕਿਰਪਾਲੂ ਸਤਿਗੁਰੂ ਜਿਵੇਂ ਆਪਣੇ ਚਿੱਤ ਵਿੱਚ ਸੋਚਦੇ ਵਿਚਾਰਦੇ ਸੋਬਿਦ ਬਨ ਹੈ ਆਨ ਤਤਕਾਲ ਵਿਧੀ ਹੈ ਜੁਗਤੀ ਹੈ ਤਰੀਕਾ ਕਹਿੰਦੇ ਉਹ ਬੜੀ ਛੇਤੀ ਆ ਬਣਦਾ ਉਵੇਂ ਹੋ ਜਾਂਦੀ ਗੱਲਬਾਤ ਇੱਕ ਦਿਨ ਮੱਜਨ ਕਰ ਗੁਰ ਥਿਰੇ ਇੱਕ ਦਿਨ ਦੀ ਗੱਲ ਹੈ ਗੁਰੂ ਅਮਰਦਾਸ ਸਾਹਿਬ ਜੀ ਇਸ਼ਨਾਨ ਕਰਕੇ ਟਿਕੇ ਹੋਏ ਸਨ ਭਾਨੀ ਆਏ ਦਰਸ ਕੋ ਕਰੇ ਜਿਹੜੀ ਸੋਹਣੀ ਸੁਪੁੱਤਰੀ ਬੀਬੀ ਭਾਨੀ ਉਹਨੇ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਪਿਖ ਤਨਜਾ ਪਰ ਪਰਮ ਕਿਰਪਾਲ ਆਪਣੀ ਸੁਪੁੱਤਰੀ ਵੱਲੀ ਵੇਖ ਕੇ ਸਤਿਗੁਰੂ ਬੜੇ ਦਿਆਲੂ ਕਿਰਪਾਲੂ ਹੋ ਰਹੇ ਸ੍ਰੀ ਮੁਖ ਤੇ ਬੋਲੇ ਤਿਸ ਕਾਲ ਸਵੇਰੇ ਪੁੱਤਰੀ ਨੂੰ ਸੰਬੋਧਨ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਓ ਬੋਲੇ ਹਾਂ ਰਾਮਦਾਸ ਅਬ ਤਨ ਪਰ ਹਰੈ ਇਹ ਪੁੱਤਰੀ ਤੇਰਾ ਜਿਹੜਾ ਪਤੀ ਰਾਮਦਾਸ ਉਹਨੇ ਸਰੀਰ ਛੱਡ ਜਾਣਾ ਅੱਜ ਕਹੋ ਪੁੱਤਰੀ ਕਿਆ ਤਬ ਤੂੰ ਕਰੈ ਪੁੱਤਰੀ ਜਦੋਂ ਤੇਰਾ ਪਤੀ ਰਾਮਦਾਸ ਸਰੀਰ ਛੱਡ ਗਿਆ ਉਦੋਂ ਬਾਅਦ ਦੱਸ ਪੁੱਤਰੀ ਤੂੰ ਕੀ ਕਰੇਗੀ ਛਿਨ ਭੰਗਰ ਸਭ ਅਹੈ ਸਰੀਰ ਬਾਕੀ ਪੁੱਤਰੀ ਜਾਣ ਲਾ ਜਿੰਨੇ ਸਰੀਰ ਤੇ ਛਿਨ ਦੇ ਵਿੱਚ ਹੀ ਭੰਗਰ ਕੀ ਨਾਸ ਹੋ ਜਾਣ ਵਾਲੇ ਬਿਨਸਤ ਤੁਰਤ ਨਾ ਕਰ ਹੈ ਤੀਰ ਚਾਟੀ ਸਰੀਰ ਨਾਸ ਹੋ ਜਾਂਦੇ ਤਾਂ ਤੀਰ ਜਿੰਨੀ ਧਾਰਦੇ ਭਾਨੀ ਮਹਾ ਚਤੁਰ ਸਭ ਜਾਨੀ ਬੀਬੀ ਭਾਨੀ ਬੜੀ ਸਿਆਣੀ ਸੀ ਸਾਰੀ ਗੱਲ ਸਮਝ ਲਈ ਜਦੋਂ ਇਸ਼ਾਰੇ ਨਾਲ ਕਿਹਾ ਵੀ ਇਹ ਤੁਹਾਨੂੰ ਸਰੀਰ ਤਿਆਗ ਜਾਣਗੇ ਤੂੰ ਕੀ ਕਰੇਗੀ ਹੋਤ ਨ ਕਬ ਹੂੰ ਕੂਰ ਪਿਤ ਬਾਨੀ ਕਿਉਂਕਿ ਸਿਆਣੀ ਸੀ ਸਮਝ ਲਿਆ ਵੀ ਜੋ ਪਿਤਾ ਗੁਰੂ ਜੀ ਨੇ ਗੱਲਬਾਤ ਕੀ ਇਹ ਤਾਂ ਝੂਠੀ ਨੀ ਹੋਣੀ ਇਹਨਾਂ ਦਾ ਸਰੀਰ ਛੱਡ ਜਾਣਾ ਹੈ ਦ੍ਰਿੜ ਨਿਸ਼ਚੇ ਧਾਰ ਇਸੀ ਪ੍ਰਕਾਰੀ ਇਸ ਤਰ੍ਹਾਂ ਪਿਤਾ ਗੁਰੂ ਦੇ ਬਚਨਾਂ ਤੇ ਪੁੱਕਾ ਭਰੋਸਾ ਧਾਰ ਲਿਆ ਹੈ ਕਰਤ ਸੀਗਰ ਨੱਕ ਨਾਥ ਉਤਾਰੀ ਬੀਬੀ ਭਾਨੀ ਨੇ ਕੀ ਕੀਤਾ ਬੜੀ ਕਾਹਲੀ ਕਰਦਿਆਂ ਸੁਹਾਗ ਦੇ ਚਿੰਨ ਜੇ ਲਾ ਕੇ ਰੱਖ ਦਿੱਤੇ ਸ੍ਰੀ ਗੁਰ ਪਿਤਕੇ ਧਰੇ ਅਧਰੀ ਅਗਾਈ ਜਿੰਨੇ ਸੁਹਾਗ ਦੇ ਚਿੰਨ ਜੇ ਹੁੰਦੇ ਉਹ ਪਿਤਾ ਸਤਿਗੁਰੂ ਅੱਗੇ ਲਿਆ ਕੇ ਰੱਖ ਦਿੱਤੇ ਲਾ ਕੇ ਰੱਖ ਦਿੱਤੇ ਹੱਥ ਜੋੜ ਮੁਖ ਬਿਨੈ ਉਚਾਰੀ ਸਵੇਰੇ ਹੱਥ ਜੋੜ ਕੇ ਮੁਖੋਂ ਬੇਨਤੀ ਦੇ ਬਚਨ ਕਹੇ ਆ ਬੀਬੀ ਨੇ ਪ੍ਰਭ ਜੀ ਅਪਰਕਾਰ ਕਰ ਕਿਆ ਹੋ ਪਰਮੇਸ਼ਰ ਪਿਤਾ ਸਤਿਗੁਰੂ ਜੀ ਜਦੋਂ ਇਹ ਚੜਾਈ ਕਰ ਗਏ ਫਿਰ ਮੈਂ ਹੋਰ ਕੀ ਕੰਮ ਕਰਨਾ ਹੋਰ ਕੀ ਕਾਰ ਕਰਨੀ ਹੈ ਜੇ ਵਿਧਵਾ ਕੇ ਧਰਮ ਸੋ ਧਰ ਮਾਰਾ ਵਿਧਵਾ ਇਸਤਰੀਆਂ ਦੇ ਧਰਮ ਹੁੰਦੇ ਆ ਵੀ ਸਵਾਗ ਦੇ ਚਿੰਨ ਜੇ ਲਾ ਕੇ ਰੱਖਦੀਆਂ ਹਨ ਕੋਈ ਗਹਿਣਾ ਗੱਟਾ ਨੀ ਪਾਉਂਦੀਆਂ ਕੋਈ ਚੰਗਾ ਵਸਤਰ ਨੀ ਪਾਉਂਦੀਆਂ ਹਨ ਉਹ ਮਰਾਮਤਾ ਵਿੱਚ ਰਹਿੰਦੀਆਂ ਉਹੋ ਜਿਹਾ ਮੈਂ ਧਰਮ ਧਾਰਨ ਕਰ ਲਊਂਗੀ ਕਿਦੋ ਚਿਤਾ ਕੇ ਉੱਪਰ ਚੜ ਜਿਵੇਂ ਆ ਹਿੰਦੂ ਲੋਕਾਂ ਦੀਆਂ ਘਰ ਵਾਲੀਆਂ ਚਿਖਾ ਦੇ ਉੱਪਰ ਚੜ ਜੀਆਂ ਉਹਨਾਂ ਵਾਂਗ ਮੈਂ ਵੀ ਚੜ ਜਾਵਾਂਗੀ ਚੜ ਕਰ ਪੱਤ ਕੇ ਸੰਗ ਸਿਧਾਰ ਇਸ ਤਰ੍ਹਾਂ ਚਿਖਾ ਵਿੱਚ ਹੀ ਸੜਕ ਕੇ ਤੇ ਆਪਣੇ ਪਤੀ ਰਾਮਦਾਸ ਜੀ ਦੇ ਨਾਲ ਹੀ ਚਲਾ ਜਾਵਾਂਗੀ। ਜੋ ਤੁਮ ਆਗਿਆ ਹਾਂ ਸੋ ਹੋਏ ਸੋ ਕਰ। ਅਸਲ ਵਿੱਚ ਹੈ ਗੁਰੂ ਰਾਮਦਾਸ ਪਿਤਾ ਸਤਿਗੁਰੂ, ਜਿਵੇਂ ਤੁਹਾਡੀ ਆਗਿਆ ਹੋਗੀ ਉਵੇਂ ਮੈਂ ਤੁਹਾਡੀ ਸਪੁੱਤਰੀ ਕਰਾਂਗੀ। ਨਿਸ਼ਚੈ ਮਰੋ ਸੋ ਹਿਰਦੈ ਵਿਚਾਰ ਹਾਂ। ਹਿਰਦੇ ਵਿੱਚ ਵਿਚਾਰ ਕਰ ਰਹੀ ਹਾਂ ਵੀ ਪਤੀ ਸਤਿਗੁਰੂ ਬਿਨਾਂ ਮੈਂ ਤਾਂ ਰਹਿ ਨਹੀਂ ਸਕਦੀ ਹਾਂ, ਮੈਂ ਜ਼ਰੀਰ ਸ਼੍ਰੀ ਛੱਡ ਜਾਵਾਂਗੀ। ਸੁਣ ਸ੍ਰੀ ਸਤਿਗੁਰ ਬਾਕ ਬਖਾਨੇ। ਆਪ ਪੁੱਤਰੀ ਤੋਂ ਸੁਣ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਹੇ। ਇਹ ਪੁੱਤਰੀ ਸੁਣ ਸੁਮਤ ਮਹਾਨੇ। ਇਸ ਪੁੱਤਰੀ ਸੁਣ ਲਾ, ਤੂੰ ਬੜੀ ਸ੍ਰੇਸ਼ਟ ਮਤ ਵਾਲੀ ਹੈ। ਤਨ ਕੋ ਰਾਖ ਭਜੋ ਜਗਦੀਸ਼। ਪੁੱਤਰੀ ਕਿਉਂ ਸ੍ਰੀ ਚਰਨਾ ਹੈ, ਸਰੀਰ ਨੂੰ ਰੱਖ ਕੇ ਜਗਦੀਸ਼ਰ ਵਾਹਿਗੁਰੂ ਨੂੰ ਜਪ। ਅਬ ਮੈਂ ਕਰਹੁ ਤੁਮ ਬਖਸ਼ੀਸ਼। ਪੁੱਤਰੀ ਹੁਣ ਤੁਹਾਨੂੰ ਮੈਂ ਬਖਸ਼ਿਸ਼ ਕਰਦਾ ਹਾਂ। ਰਾਮਦਾਸ ਕੀ ਬੈ ਅਬ ਨਾਹੀ। ਜਿਵੇਂ ਅਸੀਂ ਤੈਨੂੰ ਪਹਿਲ ਕਹਿ ਚੁੱਕੇ ਹੈ ਵੀ ਗੁਰੂ ਰਾਮਦਾਸ ਸਾਹਿਬ ਦੀ ਅਮਰਤਾ ਹੁਣ ਹੈ ਨਹੀਂ ਹੈ। ਪੂਰਬ ਅਵਧ ਆਜ ਦਿਨ ਮਾਹੀ। ਅੱਜ ਦੇ ਦਿਨ ਇਹਨਾਂ ਦੀ ਜਿਹੜੀ ਉਮਰ ਹੈ ਉਹ ਪੂਰੀ ਹੋ ਜਾਣੀ ਹੈ, ਅਜੇ ਇਹਨਾਂ ਨੇ ਸ੍ਰੀ ਸ਼ਾਮ ਨੂੰ ਛੱਡ ਜਾਣਾ। ਤਿੰਨ ਜੀਵਨ ਕੋ ਆਨ ਉਪਾਏ। ਇਸ ਕਰਕੇ ਹੇ ਪੁੱਤਰੀ ਤੇਰੇ ਪਤੀ ਰਾਮਦਾਸ ਦਾ ਜਿਉਣ ਵਾਸਤੇ ਹੋਰ ਕੋਈ ਉਪਰਾਲਾ ਹੀਲਾ ਨਹੀਂ ਹੋ ਸਕਦਾ। ਨਹੀਂ ਹੋਤ ਨਿਸ਼ਚੈ ਇਮ ਲਿਆਏ। ਅਸੀਂ ਮਨ ਵਿੱਚ ਲਿਆਂਦਾ ਭਰੋਸਾ ਤੂੰ ਵੀ ਲਿਆ ਵੀ ਹੋਰ ਤਾਂ ਕੋਈ ਉਪਰਾਲਾ ਹੋ ਨਹੀਂ ਸਕਦਾ ਇਹਨਾਂ ਦੇ ਜਾਣ ਦਾ। ਆਪਣ ਆਰ ਬਲ ਅਬ ਮੈਂ ਦੇਵਾਂ। ਚੰਗਾ ਸੁਪੁੱਤਰੀ ਵੀ ਇਹ ਜਾਂਦੇ ਰਹਿਣ ਤੇਰੇ ਪਤੀ, ਆਪਣੀ ਜਿਹੜੀ ਉਮਰ ਹੈ ਤੇਰੇ ਪਤੀ ਨੂੰ ਅਸੀਂ ਦੇ ਦਿੰਦੇ ਹਾਂ। ਹਿਤ ਪਰ ਲੋਕ ਗਮਨ ਸੁਭ ਲੇਵਾਂ। ਅਸੀਂ ਜਿਹੜਾ ਪਰਲੋਕ ਨੂੰ ਸੱਚਖੰਡ ਨੂੰ ਜਾਣਾ ਚੰਗਾ ਇਹ ਲੈ ਲੈਂਦੇ, ਅਸੀਂ ਸੱਚਖੰਡ ਚਲੇ ਜਾਂਦੇ, ਆਪਣੀ ਉਮਰ ਇਹਨਾਂ ਨੂੰ ਤੇਰੇ ਪਤੀ ਨੂੰ ਦੇ ਜਾਂਦੇ। ਇਮ ਕਹਿ ਰਾਮਦਾਸ ਬੁਲਵਾਇਵ। ਇਸ ਤਰ੍ਹਾਂ ਆਪਣੀ ਪੁੱਤਰੀ ਨੂੰ ਕਹਿ ਕੇ ਰਾਮਦਾਸ ਸਾਹਿਬ ਜੀ ਨੇ ਆਪਣੇ ਕੋਲ ਬੁਲਵਾ ਲਿਆ, ਸੁਦਵਾ ਲਿਆ। ਨਿਕਟ ਬਲ ਬਿਠਾਏ ਭਲੇ ਸਮਝਾਇਵ। ਹਾਂ ਬਿਲਕੁਲ, ਕੋਲ ਬਿਠਾ ਕੇ ਚੰਗੀ ਤਰ੍ਹਾਂ ਸਮਝਾਇਆ ਬੁਝਾਇਆ ਹੈ। ਹੇ ਸੁਤ ਤੇਰੀ ਅਵਧ ਬਿਤਾਈ। ਹੇ ਸਾਡੇ ਪੁੱਤਰ ਵਾਂਗ ਤੇਰੀ ਆ ਜਿਹੜੀ ਉਮਰ ਉਹ ਤਾਂ ਪੂਰੀ ਹੋ ਗਈ ਹੈ। ਮੈਂ ਅਬ ਜਾਨ ਲੀਨ ਅਗਵਾਈ। ਕਹਿੰਦੇ ਜਿਹੜੀ ਗੱਲ ਬਾਤ ਮੈਂ ਅਗਵਾਈ ਕੀ ਪਹਿਲਾਂ ਹੀ ਜਾਣ ਲਈ ਹੈ ਵੀ ਅੱਜ ਤੁਸੀਂ ਸਰੀਰ ਛੱਡ ਜਾਣਾ ਹੈ। ਇੱਕ ਸੱਤ ਸੰਮਤ ਆਠ ਸੋ ਚਾਰੀ ਰੁਚਾਰੀ। ਇਸ ਕਰਕੇ ਹੇ ਰਾਮਦਾਸ, ਇੱਕ ਸੌ ਸੱਤ ਅੱਠ ਤੇ ਚਾਰ ਬਾਰਾਂ ਸਾਲ, ਇੱਕ ਸੌ ਬਾਰਾਂ ਸਾਲ ਹੈ। ਆਰ ਬਲਾ ਹਮਰੇ ਤਨ ਸਾਰੀ। ਸਾਡੇ ਸਾਰੀ ਦੀ ਜਿਹੜੀ ਸਰੀਰ ਦੀ ਉਮਰ ਹੈ ਇੱਕ ਸੌ ਬਾਰਾਂ ਕ ਸਾਲ ਦੀ ਹੈ। ਅਬ ਖੱਟ ਬਰਖ ਇਕਾਦਸ ਮਾਸ। ਜਿਹੜੀ ਸਾਡੀ ਜਿਹੜੀ ਉਮਰ ਹੈ ਨਾ ਛੇ ਸਾਲ ਤੇ ਗਿਆਰਾਂ ਮਹੀਨੇ। ਦਯੋਸ ਖਸ਼ਟ ਦਸ ਸ਼ੇਸ਼ ਰਹਾਸ। ਅੱਠ ਤੇ ਅਠਾਰਾਂ ਦਿਨ ਇਹ ਬਾਕੀ ਉਮਰ ਦੇ ਰਹਿ ਗਏ ਹਨ। ਛੇ ਸਾਲ ਗਿਆਰਾਂ ਮਹੀਨੇ ਤੇ ਅਠਾਰਾਂ ਦਿਨ ਸਾਡੀ ਬਾਕੀ ਉਮਰ ਰਹਿੰਦੀ ਹੈ। ਆਪਣੀ ਹਮ ਤੁਮ ਕੋ ਦੀ ਆਪਣੀ ਹਮ ਤੁਮ ਕੋ ਦੀਨਸ ਸੋ ਆਪਣੀ ਹਮ ਤੁਮ ਕੋ ਦੀਨਸ। ਉਹ ਜਿਹੜੀ ਆਪਣੀ ਵੱਖਰੀ ਉਮਰ ਰਹਿੰਦੀ ਹੈ ਨਾ ਉਹ ਤੇਰੇ ਪਤੀ ਨੂੰ ਅਸੀਂ ਦੇ ਦਿੰਦੇ ਹਾਂ ਸਾਰੀ। ਪ੍ਰੇਮ ਭਗਤ ਮੈਂ ਲੀਨ ਪ੍ਰਵੀਨਸ। ਤੇਰਾ ਜਿਹੜਾ ਪਤੀ ਸਿਆਣਾ ਹੈ ਪ੍ਰੇਮਾ ਭਗਤੀ ਵਿੱਚ ਲੀਨ ਹੋਇਆ ਰਹਿੰਦਾ ਹੈ। ਤੋਹੇ ਮੋਹ ਮੈਂ ਭੇਦ ਨਾ ਰਹਿਓ। ਰਾਮਦਾਸ ਜੀ ਨੂੰ ਕਹਿੰਦੇ ਹੈ ਵੀ ਤੇਰੇ ਵੀਰ ਤੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ, ਵੱਖਰਾ ਪਾਣੀ ਇੱਕ ਸਰੂਪਤਾ ਦੋਨਹ ਲਹਿਓ। ਆਪਾਂ ਦੋਹਾਂ ਨੇ ਇੱਕੋ ਹੀ ਸਰੂਪ ਕਹਿੰਦੇ ਲੈ ਲਿਆ, ਇੱਕੋ ਹੀ ਸਰੂਪ ਹੋ ਗਏ ਹਾਂ। ਚਲ ਕੋ ਭਰਿਓ ਹੋਤ ਘਟ ਜੈਸੇ। ਇਹ ਤਾਂ ਇਉਂ ਹੀ ਹੈ ਜਿਵੇਂ ਕੋਈ ਦਰਿਆ ਸਮੁੰਦਰ ਦੇ ਵਿੱਚੋਂ ਜਲ ਦਾ ਘੜਾ ਭਰ ਲੈਣਾ ਕਰੀਏ। ਪਰ ਉਦਦ ਲਹਿ ਇਕਤਾ ਤੈਸੇ। ਜਿਵੇਂ ਉਹ ਘੜਾ ਭਰਿਆ ਹੋਇਆ ਸਮੁੰਦਰ ਦੇ ਵਿੱਚ ਵਹਿ ਪਵੇ, ਸਮੁੰਦਰ ਵਿੱਚ ਪਾ ਦੀ ਉਹ ਇਕਤਾ ਲੈ ਲੈਂਦਾ, ਸਮੁੰਦਰ ਦਾ ਰੂਪ ਹੀ ਬਣ ਜਾਂਦਾ ਘੜਾ। ਤਿਮ ਸਰੂਪ ਮੇਰੋ ਇੱਕ ਹੋਵਾ। ਇਸ ਤਰ੍ਹਾਂ ਹੇ ਰਾਮਦਾਸ, ਤੇਰਾ ਤੇ ਮੇਰਾ ਇੱਕ ਸਰੂਪ ਹੋ ਗਿਆ, ਇੱਕੋ ਰੂਪ ਹੋ ਗਏ। ਕਿਉਂ ਭੇਦ ਪਰਹਿ ਨਹਿ ਜੋਗਾ। ਕਿਵੇਂ ਵੀ ਕਹਿੰਦੇ ਇਹਦੇ ਵਿੱਚ ਭੇਦ ਪਿਆ, ਫਰਕ ਪਿਆ, ਨਹੀਂ ਹੁਣ ਦੇਖਿਆ ਜਾ ਸਕਦਾ। ਪ੍ਰੇਮ ਭਗਤ ਅਸ ਤੋਂ ਔਰ ਬਸੀ। ਜਿਹੜੀ ਪ੍ਰੇਮਾ ਭਗਤੀ ਐਸੀ ਤੇਰੇ ਹਿਰਦੇ ਵਿੱਚ ਵਸ ਰਹੀ ਹੈ। ਬਸੀ ਕੀਨ ਮੋਕਹ ਕਰ ਜਿਸੀ। ਜਿਸ ਪ੍ਰੇਮਾ ਭਗਤੀ ਨੇ ਕਹਿੰਦੇ ਮੈਨੂੰ ਵੀ ਬਸ ਕਰ ਲਿਆ ਹੋਇਆ ਹੈ। ਇੱਕ ਬੱਲੂ ਦਿਸ ਆਇਸ ਦੀਨ। ਉਸ ਤੋਂ ਬਾਅਦ ਭਾਈ ਬੱਲੂ ਸੇਵਕ ਵੱਲੇ ਵੇਖ ਕੇ ਉਹਨੂੰ ਇਉਂ ਆਗਿਆ ਕਰ ਦੀਨ ਮਨਾ ਜਿਨ ਸਭ ਸੁਣ ਲੀਨ। ਭਾਈ ਬੱਲੂ ਜੀ ਨੇ ਮਨ ਵਿੱਚ ਬਹੁਤ ਆਜਨ ਮਾਣਾ ਜਾ ਹੋਇਆ ਹੋਇਆ ਸਭ ਕੁਛ ਹੀ ਸੁਣੀ ਲਿਆ ਸੀ। ਲੀਨ ਪ੍ਰੇਮ ਮਨ ਜਾਏ ਪ੍ਰਵੀਨ। ਭਾਈ ਬੱਲੂ ਜੀ ਦਾ ਜਿਹੜਾ ਮਨ ਹੈ ਪ੍ਰੇਮ ਦੇ ਵਿੱਚ ਲੀਨ ਹੋਇਆ ਹੋਇਆ ਹੈ। ਦੀਨ ਨਰੇਲ ਲੇਹ ਸੁਭ ਚੀਨ। ਭਾਈ ਬੱਲੂ ਜੀ ਨੂੰ ਕਿਹਾ ਵੀ ਚੰਗਾ ਜਣਾ ਪਛਾਣ ਕੇ, ਚੰਗਾ ਜਿਹੜਾ ਨਲੇਰਾ ਤੂੰ ਚੁਣ ਕੇ ਲਿਆ। ਕਰਹੋ ਸ਼ੀਗਰ ਆਨੋ ਮੁਝ ਪਾਸੀ। ਭਾਈ ਬੱਲੂ ਪੰਜ ਪੈਸੇ ਆ ਕੰਨੇ ਨਾਲੀਅਰ ਛੇਤੀ ਕਰਕੇ ਸਾਡੇ ਕੋਲ ਲੈ ਆਓ। ਪਾਸੀ ਜਮ ਨਹਿ ਸਦਾ ਨਿਰਾਸੀ। ਭਾਈ ਬੱਲੂ ਤੂੰ ਸਦਾ ਸੰਸਾਰ ਤੋਂ ਨਿਰਾਸ਼ ਰਿਹਾ, ਜਿਸ ਕਰਕੇ ਤੈਨੂੰ ਜਮਾਂ ਦੀ ਫਾਹੀ ਨਹੀਂ ਪਵੇਗੀ। ਰਾਸੀ ਸੁਖ ਪ੍ਰਾਪਤ ਅਬਿਨਾਸੀ। ਜਿਹੜਾ ਅਬਿਨਾਸੀ ਦਾ ਸੁਖ ਆ ਰਾਸੀ ਕੇ ਬਹੁਤਾ ਤੈਨੂੰ ਪ੍ਰਾਪਤ ਹੋਵੇਗਾ। ਨਾਸੀ ਹੰਤਾ ਵਿਸ਼ੇ ਉਦਾਸੀ। ਕਿਉਂਕਿ ਤੇ ਵਿਸ਼ਿਆਂ ਤੋਂ ਉਪਰਾਮ ਰਹੇ, ਜਿਸ ਕਰਕੇ ਸਰੀਰ ਦੀ ਹੰਗਤਾ ਮਮਤਾ ਤੇਰੀ ਨਾਸ ਹੋਈ ਹੋਈ। ਰਾਮਦਾਸ ਕਰ ਵਾਓ ਸ਼ਨਾਨਾ। ਬਾਕੀ ਗੁਰਸਿੱਖਾਂ ਨੂੰ ਕਿਹਾ ਵੀ ਤੁਸੀਂ ਰਲ ਮਿਲ ਕੇ ਰਾਮਦਾਸ ਸਾਹਿਬ ਜੀ ਨੂੰ ਇਸ਼ਨਾਨ ਕਰਵਾਓ। ਨਾਨਾ ਵਸਤਰ ਆਨ ਦੁਤਵਾਨਾ। ਹਾਂ, ਤਰ੍ਹਾਂ ਤਰ੍ਹਾਂ ਦੇ ਵਸਤਰ ਜਿਹੜੇ ਕੋਈ ਦੁਤਵਾਨਾ ਸੋਭਾ ਵਾਲੇ ਆ ਉਹ ਲੈ ਆਓ। ਪਹਿਰਾਵੋ ਨਹਿ ਦੇਰ ਲਗਾਵੋ। ਇਸ਼ਨਾਨ ਕਰਾ ਕੇ ਉਦੋਂ ਬਾਅਦ ਦੇ ਸੋਹਣੇ ਵਸਤਰ ਕਹਿੰਦੇ ਪਨਾਓ ਪਾਓ, ਹੁਣ ਦੇਰੀ ਨਾ ਲਗਾਓ। ਗਾਵੋ ਸ਼ਬਦ ਆਨੰਦ ਉਪਜਾਵੋ। ਇਸ ਤਰ੍ਹਾਂ ਆਨੰਦ ਪੈਦਾ ਕਰੋ, ਸ਼ਬਦ ਗਾਓ, ਕੀਰਤਨ ਕਰੋ। ਅਪਰ ਸੌਜ ਤਿਆਰੀ ਕਰ ਦੇਹੇ। ਹਾਂ, ਬਾਕੀ ਵੀ ਅੰਤਮ ਸੰਸਕਾਰ ਦੀ ਜਿੰਨੀ ਸਮੱਗਰੀ ਹੈ, ਚੰਦਨ ਦੀਆਂ ਲੱਕੜਾਂ, ਹੋਰ ਘਿਓ ਵਗੈਰਾ ਸੁਗੰਧੀਆਂ, ਇਹ ਦੀ ਤਿਆਰੀ ਕਰ ਲੋ। ਦੇਹ ਤਜਨ ਕੋ ਸਮਾਂ ਲਖੇ। ਕਿਉਂਕਿ ਸਾਡੇ ਸਰੀਰ ਦਾ ਸਮਾਂ ਛੱਡਣ ਦਾ ਆ ਗਿਆ, ਇਹ ਜਾਣ ਲਈਏ। ਸੁਣ ਕਰ ਬੱਲੂ ਇਮ ਗੁਰ ਜੀਤੇ। ਹਾਂ, ਭਾਈ ਬੱਲੂ ਸੇਵਕ ਨੇ ਇਸ ਤਰ੍ਹਾਂ ਗੁਰੂ ਮਹਾਰਾਜ ਤੋਂ ਸੁਣ ਕਰਕੇ ਜੀਤੇ ਮਨ ਇੰਦਰ ਜਿਨ ਨੀਤੇ। ਹਾਂ, ਜਿਸ ਗੁਰੂ ਰਾਮਦਾਸ ਸਾਹਿਬ ਜੀ ਨੇ ਮਨ ਇੰਦਰ ਹਮੇਸ਼ਾ ਜਿੱਤੇ ਹੋਏ ਹਨ। ਅਸ ਸ੍ਰੀ ਰਾਮਦਾਸ ਤਿਸ ਬਾਰ। ਐਸੇ ਜੋ ਸਵਾਏ ਮਾਂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਤਾਈ। ਬਾਰ ਬਿਮਲ ਤੇ ਮਜਤ ਚਾਮਾਚਾਰ। ਜਿਹੜਾ ਬਾਰ ਬਿਮਲ ਮਹਿਰ ਤੁਰ, ਜਿਹੜਾ ਉਜਲ ਪਾਣੀ, ਉਹਦੇ ਨਾਲ ਸੋਹਣਾ ਇਸ਼ਨਾਨ ਕਰਵਾਇਆ ਹੈ। ਚਾਰ ਪਦਾਰਥ ਜਿਨ ਦਰਬਾਰ। ਜਿਹਨਾਂ ਦੇ ਦਰਬਾਰ ਦੇ ਚਾਰੇ ਪਦਾਰਥ ਹਮੇਸ਼ਾ ਹਨ। ਬਾਰ ਬਹੀਨ ਪਾਏ ਸਭ ਸਾਰ। ਕਹਿੰਦੇ ਸਾਰੇ ਸਮਿਆਂ ਵਿੱਚ ਸੇਸ਼ ਬਿਨਾਂ ਦੇਰੀ ਤੋਂ ਲੋਕ ਪਾਉਣਗੇ, ਉਹ ਗੁਰੂ ਰਾਮਦਾਸ ਜੀ ਨੂੰ ਇਸ਼ਨਾਨ ਕਰਾਇਆ ਹੈ। ਬੱਲੂ ਆਨੇ ਵਸਤਰ ਨਵੀਨ। ਆ ਇਸ਼ਨਾਨ ਤੋਂ ਬਾਅਦ ਭਾਈ ਬੱਲੂ ਜੀ ਨੇ ਚੰਗੇ ਨਮ ਜਿਹੜੇ ਵਸਤਰ ਲੈ ਆਉਂਦੇ ਹਨ। ਪਹਿਰਾਏ ਸੂਖਮ ਦੁੱਤ ਪੀਣ। ਜੋ ਬੜੇ ਕਹਿੰਦੇ ਬਰੀਕ ਵਸਤਰ ਸੂਤ ਦੇ ਬਣੇ ਸੋਭਾ ਵਾਲੇ ਸੀ, ਉਹ ਪਾਦ ਪਵਾ ਦਿੱਤੇ ਹਨ। ਸ੍ਰੀ ਸਤਿਗੁਰ ਜੀ ਅਮਰ ਕਿਰਪਾਲੂ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਉਹ ਦਿਆਲੂ ਕਿਰਪਾਲੂ ਹੈ। ਪ੍ਰੇਮ ਸਹਿਤ ਸਨਮਾਨ ਵਿਸਾਲੂ। ਬੜੇ ਪ੍ਰੇਮ ਦੇ ਸਹਿਤ ਸਨਮਾਨ ਕਰਦਿਆਂ ਰਾਮਦਾਸ ਜੀ ਨੇ ਕੋਟ ਬਿਠਾ ਲਿਆ ਹੈ। ਕਰ ਕੋ ਪਕੜ ਆਪਣੇ ਥਾਨ। ਆ ਕਹਿੰਦੇ ਆਪਣੇ ਹੱਥਾਂ ਨਕਲ ਪਕੜ ਕਰਕੇ ਆਪਣਾ ਜਿਹੜਾ ਗੁਰਤਾ ਕਬੀਰਾ ਅਸਥਾਨ ਹੈ। ਬੈਠਾਰੇ ਕਹਿ ਕਿਰਪਾ ਨਿਧਾਨ, ਕਿਰਪਾ ਦੇ ਖਜ਼ਾਨਾ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿ ਕੇ ਆਪਣੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਆ ਬਿਠਾ ਦਿੱਤਾ ਹੈ ਇਹਨਾਂ ਨੂੰ। ਭਾਲ ਵਿਸਾਲ ਸੋ ਤਿਲਕ ਨਿਕਾਸਿਓ, ਆਹ ਸਵੇਰੇ ਬਾਬਾ ਬੁੱਢਾ ਸਾਹਿਬ ਜੀ ਨੇ ਮੱਥੇ ਉੱਪਰ ਬੜਾ ਸੋਹਣਾ ਕਹਿੰਦੇ ਤਿਲਕ ਕੱਢ ਦਿੱਤਾ, ਤਿਲਕ ਲਾ ਦਿੱਤਾ। ਤਿਸ ਤੇ ਮਹਿਦ ਪ੍ਰਕਾਸ਼ ਪ੍ਰਕਾਸ਼ਿਓ, ਇਸ ਕਰਕੇ ਉਹ ਤਿਲਕ ਦੇ ਪ੍ਰਕਾਸ਼ ਕਰਕੇ ਬੜਾ ਪ੍ਰਕਾਸ਼ ਹੋਇਆ ਹੈ। ਜੋਤਨ ਜੋਤ ਸਭਨ ਮਹਾਰਾਜਾ, ਜੋ ਸਾਰਿਆਂ ਦਾ ਮਹਾਰਾਜਾ ਹੈ, ਤੇ ਜਿਹੜੀਆਂ ਖੱਟ ਜੋਤੀਆਂ ਹਨ ਉਹਨਾਂ ਦਾ ਜੋਤ ਕੀਏ ਪ੍ਰਕਾਸ਼ਕ ਹੈ। ਜਿਸ ਹੈ ਸਿੰਘਾਸਨ ਮਨੋ ਬਿਰਾਜਾ, ਮਨੋ ਕਹਿੰਦੇ ਉਸ ਵਾਹਿਗੁਰੂ ਦੇ ਸਿੰਘਾਸਨ ਤੇ ਗੁਰੂ ਰਾਮਦਾਸ ਸਾਹਿਬ ਜੀ ਬਿਰਾਜਮਾਨ ਹੋ ਗਏ, ਅੱਜ ਸਜ ਗਏ ਹਾਂ। ਨਵਨਿਧ ਸੇਧਾ ਦੁਗਨ ਇਨਹੋ ਤੇ, ਜਿਹੜੀਆਂ ਨੌ ਨਿਧੀਆਂ ਹਨ ਇਹਨਾਂ ਤੋਂ ਦੁਗਣੀਆਂ 18 ਹਨ। ਰਿਦਾ ਪੂਰਨ ਜਗਤ ਜਿਨਹੋ ਤੇ, ਰਿਧੀਆਂ ਦੀ ਬਖਸ਼ ਦਿੱਤੀਆਂ ਜਿਨ੍ਹਾਂ ਤੋਂ ਸੰਸਾਰ ਦੀ ਕਹਿੰਦੇ ਇੱਛਾ ਪੂਰਨ ਹੁੰਦੀ ਹੈ। ਸਭ ਕੋ ਪ੍ਰੇਰਕ ਨਿਤ ਬਿਨ ਲਿਪਿਓ, ਸਾਰਿਆਂ ਦਾ ਜੋ ਪ੍ਰੇਰਕ ਹੈ ਸਤਾ ਸੁਪਰਤੀ ਦੇ ਕੇ ਬਿਨਾਂ ਲਪਾਏ ਮਾਨ ਤੋਂ ਲਪਾਏ ਮਾਨ ਗੀਤੋਂ ਹੈ। ਭਾਲ ਵਿਸਾਲ ਕਾਲ ਤਿਸ ਦਿਪਿਓ, ਐਸਾ ਜਿਹੜਾ ਤਿਲਕ ਹੈ ਮੱਥਾ ਤੇ ਲਾਇਆ ਬੜਾ ਭਾਰੀ ਉਸਮੇ ਪ੍ਰਕਾਸ਼ ਹੈ ਗੁਰੂ ਰਾਮਦਾਸ ਜੀ ਦੇ। ਝੋਰੀ ਵਿਖੇ ਨਾਰੀਅਲ ਪਾਇਵ, ਝੋਰੀ ਦੇ ਵਿੱਚ ਪੰਜ ਪੈਸੇ ਤੇ ਨਿਆਲੀਅਰ ਲੈ ਕੇ ਪਾ ਦਿੱਤਾ ਵੀ ਨਾਲੀਅਰ ਸਿਰ ਵਰਗਾ ਹੁੰਦਾ ਵੀ ਜਿੰਨੇ ਸਿਰ ਵਾਲੇ ਹੈ ਸਭ ਅੱਗੇ ਤੁਹਾਡੇ ਝੁਕਾ ਦਿੱਤੇ, ਸਭ ਅਧੀਨ ਕਰ ਦਿੱਤੇ ਹੈ। ਪੰਜ ਪੈਸੇ ਝੋਲੀ ਚ ਪਾਉਣ ਦਾ ਵੀ ਜਿੰਨੀ ਇਹ ਮਾਇਆ ਹੈ ਸਾਰੀ ਤੁਹਾਡੇ ਅਧੀਨ ਹੈ, ਜਿਹਨੂੰ ਮਰਜ਼ੀ ਦਿਓ ਜਿਹਤੋਂ ਮਰਜ਼ੀ ਵਾਪਸ ਲੈ ਲਓ। ਤੀਨ ਲੋਕ ਸਵਾਮੀ ਸੋ ਬਣਾਇਓ, ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਠਾ ਕੇ ਤਿਲਕ ਲਵਾ ਕੇ ਰਿਧੀਆਂ ਸਿਧੀਆਂ ਬਖਸ਼ ਕੇ ਤਿੰਨਾਂ ਲੋਕਾਂ ਦੇ ਮਾਲਕ ਬਣਾ ਦਿੱਤੇ। ਹੁਣ ਬੱਲੂ ਸੋ ਕੀਨ ਬਖਾਨ, ਉਸ ਤੋਂ ਬਾਅਦ ਬੱਲੂ ਸੇਵਕ ਦੇ ਸਾਥ ਸਤਿਗੁਰੂ ਨੇ ਮੋਹਨ ਅਰਪ ਮੋਹਰੀ ਆਨ, ਬੱਲੋ ਸੇਵਕ ਸਾਡਾ ਵੱਡਾ ਪੁੱਤਰ ਜਿਹੜਾ ਮੋਹਨ ਹੈ ਹੋਰ ਜਿਹੜਾ ਮੋਹਰੀ ਉਹਨੂੰ ਆਨ ਕੀਏ ਲਿਆ। ਸਭ ਸੰਗਤ ਆਵਹ ਇਸ ਕਾਲ, ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਇੱਥੇ ਆਈਆਂ ਹੋਈਆਂ ਉਹ ਵੀ ਇਸ ਸਮੇਂ ਆ ਜਾਣ ਸਾਡੀ ਹਜ਼ੂਰੀ ਵਿੱਚ। ਦਾਸ ਸਿੱਖਣ ਛੋਟੇ ਸੋ ਵਿਸਾਲ, ਜਿਹੜੇ ਗੁਰੂ ਘਰ ਕਰਦੇ ਦਾਸ ਵੱਡੇ ਹੈ ਸੋ ਸਿੱਖ ਹਨ ਜਾਂ ਛੋਟੇ ਅਜਾ ਬਹਾਨ ਹਨ। ਮੋਰੋ ਹੁਕਮ ਸੁਣਾਵਨ ਕਰੀਏ, ਤੇ ਭਾਈ ਬੱਲੋ ਜੀ ਮੇਰੇ ਵੱਲੋਂ ਜਿਹੜਾ ਹੁਕਮ ਹੈ ਸਾਰਿਆਂ ਨੂੰ ਸੁਣਾ ਦੇਈਏ। ਸਕਲ ਹਕਾਰ ਬਿਲਮ ਪ੍ਰਹਰੀਏ, ਸਾਰਿਆਂ ਨੂੰ ਕਹਿੰਦੇ ਦੇਰੀ ਛੱਡ ਕੇ ਇੱਥੇ ਸੱਦ ਲੋ ਸਾਡੀ ਹਜ਼ੂਰੀ ਵਿੱਚ। ਤੂਰਨ ਪੱਠੇ ਬੁਲਾਵਨ ਠਾਣੇ, ਹਾਂ ਬੜੀ ਛੇਤੀ ਬੱਲੂ ਸਮੇਤ ਹੋਰ ਦਾਸ ਭੇਜੇ ਆ ਸਾਰਿਆਂ ਨੂੰ ਸੱਦ ਲਿਆ ਬੁਲਾਣਾ ਕੀਤਾ। ਜਹ ਜਹ ਜਿਨਕੇ ਹੁਤੇ ਠਿਕਾਣੇ, ਜਿੱਥੇ ਜਿੱਥੇ ਵੀ ਜਿਸਦੇ ਕੋਈ ਟਿਕਾਣੇ ਸੀ ਤੰਬੂਲੀ ਸਾਂਝ ਰਹਿਸ਼ਾ ਸੀ। ਸੁਣ ਸੁਣ ਸਭ ਮਹਿ ਰੌਰਾ ਪਰਿਓ, ਰੌਰਦਾਸ ਸਾਹਿਬ ਵੀ ਉਹਨਾਂ ਨੇ ਗੁਰਤਾ ਗੱਦੀ ਤਖ਼ਤ ਰਾਮਦਾਸ ਜੀ ਨੂੰ ਦੇ ਵੀ ਆਪ ਅਕਾਲ ਚਲਾਣਾ ਕਰਨ ਲਈ ਤਿਆਰਿਆ ਕਰ ਰਹੇ ਆ। ਸੁਣ ਸੁਣ ਕੇ ਸਾਰਿਆਂ ਵਿੱਚ ਰੌਲਾ ਰੱਪਾ ਪੈ ਗਿਆ। ਚਾਹਸ ਗੁਰੂ ਪਿਆਨੋ ਕਰਿਓ, ਇਉਂ ਦਿਸਦਾ ਹੈ ਵੀ ਗੁਰੂ ਅਮਰਦਾਸ ਸਾਹਿਬ ਤਾਂ ਹੁਣ ਸੱਚਖੰਡ ਨੂੰ ਜਾਇਆ ਚਾਹੁੰਦੇ। ਰਾਮਦਾਸ ਸਤਿਗੁਰੂ ਬਣਾਏ, ਇਹ ਵੀ ਸੁਣਦੇ ਆ ਵੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਨਾਨਕ ਦੀ ਗੱਦੀ ਦੇ ਉੱਪਰ ਬਿਠਾ ਕੇ ਸੰਸਾਰ ਗੁਰੂ ਬਣਾ ਦਿੱਤਾ। ਬਿਸਮਤ ਬਾਤ ਸੁਣਤ ਚੱਲ ਆਏ, ਗੱਲ ਸੁਣ ਕੇ ਚਰਜੇ ਹੋਏ ਚੱਲ ਕੇ ਆ ਗਏ ਹਨ। ਭਾਈ ਬੁੱਢੇ ਆਦਿਕ ਸਾਰੇ, ਬਾਬਾ ਬੁੱਢਾ ਸਾਹਿਬ ਤੋਂ ਆਦ ਲੈ ਕੇ ਸਾਰੇ ਹੀ ਪਹੁੰਚੇ ਸਿੱਖ ਆਏ ਗੁਰਦੁਆਰੇ, ਗੁਰੂ ਮਹਾਰਾਜ ਦੇ ਦਰਬਾਰ ਵਿੱਚ ਸਿਆਸਿਖ ਸੇਵਕ ਪਹੁੰਚੇ। ਦੋਨੋਂ ਪੁੱਤਰ ਆਏ ਤਤਕਾਲ, ਅਮਰਦਾਸ ਸਾਹਿਬ ਦੇ ਦੋਵੇਂ ਪੁੱਤਰ ਮੋਹਨ ਤੇ ਮੋਹਰੀ ਵੀ ਬੜੀ ਛੇਤੀ ਆ ਗਏ। ਜਬ ਪੂਰਨ ਭੀ ਸਭਾ ਵਿਸਾਲ, ਗੁਰੂ ਅਮਰਦਾਸ ਜੀ ਨੇ ਦੇਖਿਆ ਵੀ ਸਭਾ ਹੁਣ ਪੂਰੀ ਲੱਗ ਗਈ ਹੈ, ਬਹੁਤ ਇਕੱਠ ਹੋ ਗਿਆ ਸੰਗਤ ਦਾ। ਬੋਲੇ ਪ੍ਰਥਮ ਜੁਗਮ ਸੁੱਤ ਸਾਥ, ਸਭ ਤੋਂ ਪਹਿਲਾਂ ਆਪਣੇ ਦੋਵੇਂ ਪੁੱਤਰਾਂ ਦੇ ਸਾਰ ਸਤਿਗੁਰੂ ਬੋਲੇ। ਰਾਮਦਾਸ ਕਹੁ ਟੇਕਹੁ ਮਾਥ, ਕਹਿੰਦੇ ਵੀ ਦੋਵੇਂ ਬਾਰੀ ਬਾਰੀ ਉੱਠੋ, ਗੁਰੂ ਰਾਮਦਾਸ ਸਾਹਿਬ ਜੀ ਨੂੰ ਮੱਥਾ ਟੇਕੋ। ਹੋਏ ਨਿਮਰ ਇਨ ਘਾਲ ਕਮਾਈ, ਕਿਉਂਕਿ ਗੁਰੂ ਘਰ ਦੇ ਵਿੱਚ ਨਿਮਰਤਾ ਸਹਿਤ ਹੋ ਕੇ ਇਹਨਾਂ ਨੇ ਬੜੀ ਘਾਲਣਾ ਕਮਾਈ, ਘਾਲਣਾ ਕੀਤੀ ਹੈ। ਅਜਰ ਜਰਨ ਗੁਣ ਜੁੱਤ ਸਮਦਾਈ, ਇਹਨਾਂ ਦੇ ਵਿੱਚ ਜਰ ਸ਼ਕਤੀਆਂ ਨੂੰ ਜਰ ਕੇ ਰੱਖਣਾ ਇਹ ਸਮੂਹ ਗੁਣਾਂ ਦੇ ਸਮੁੱਤ ਹੈ। ਮੋਹਨ ਜਿਹੇ ਸੁਭਾਵ ਮਸਤਾਨਾ, ਰਾਮਦਾਸ ਸਾਹਿਬ ਦਾ ਵੱਡਾ ਸਪੁੱਤਰ ਮੋਹਨ ਜੀ ਦਾ ਸੁਭਾਵ ਪਹਿਲਾਂ ਤੋਂ ਦੀਵਾਨਾ ਮਸਤਾਨਾ ਹੈ ਹੀ ਸੀ। ਨਹਿ ਰਾਖੈ ਕਹਿ ਕੀ ਕਬ ਕਾਨਾ, ਇਹਦਾ ਸੁਭਾਅ ਐਸਾ ਸੀ ਕਿਸੇ ਦੀ ਕੋਈ ਕਾਨ ਕਨੌੜ ਨਹੀਂ ਰੱਖਦਾ ਹੈ ਸੀ। ਸਭ ਮੈਂ ਬੋਲਿਓ ਨਿਮੋ ਨ ਆਗੈ, ਰਾਮ ਜੀ ਉੱਠ ਕੇ ਬੋਲ ਗਿਆ, ਕਹਿੰਦਾ ਪਿਤਾ ਜੀ ਰਾਮਦਾਸ ਅੱਗੇ ਮੈਂ ਤਾਂ ਨਹੀਂ ਨਿਮਦਾ। ਹਮਰੀ ਵਸਤ ਦੇਣ ਇਨ ਲਾਗੇ, ਜਿਹੜੀ ਸਾਡੇ ਘਰ ਦੀ ਵਸਤੂ ਸੀ ਤੁਸੀਂ ਇਹਨੂੰ ਦੇਣ ਡਰ ਲੱਗੇ, ਮੈਂ ਨਹੀਂ ਨਿਮਦਾ। ਚਿਰੰਕਾਲ ਰਹਿ ਸਦਨ ਹਮਾਰੇ, ਦੇਖੋ ਸਾਡੇ ਘਰ ਦੇ ਵਿੱਚ ਰਾਮਦਾਸ ਬਹੁਤ ਸਮੇਂ ਤੋਂ ਰਹਿ ਰਿਹਾ ਹੈ। ਕਰੀ ਗੁਜਰ ਸਭ ਜੁੱਤ ਪਰਵਾਰੇ, ਆਪਣੇ ਪਰਿਵਾਰ ਦੇ ਸਮੇਤ ਸਾਡੇ ਘਰ ਦੇ ਵਿੱਚ ਹੀ ਨੇ ਆਪਣਾ ਘਰਾਰਾ ਪਾਲਣ ਪੋਸ਼ਣ ਕਰਿਆ ਹੈ। ਉਚਿਤ ਬੈਠ ਪੋ ਤੁਮੈ ਪਿਛਾਰੀ, ਪਿਤਾ ਜੀ ਆਪ ਜੀ ਤੋਂ ਬਾਅਦ ਵੀ ਜਿਹੜਾ ਕੋਈ ਗੁਰਤਾ ਗੱਦੀ ਦੇ ਉੱਪਰ ਬੈਠਣਾ ਯੋਗ ਹੈ। ਆਹ ਮਾਲਕੀ ਸਰਬ ਹਮਾਰੀ, ਇਹ ਤਾਂ ਸਾਡੀ ਕਹਿੰਦੇ ਦੋਵਾਂ ਪੁੱਤਰਾਂ ਦੀ ਮਾਲਕੀ ਹੈ, ਸਾਡੇ ਵਿੱਚੋਂ ਕੋਈ ਬਹਿੰਦਾ ਹੋਰ ਦਾ ਤਾਂ ਕੋਈ ਹੱਕ ਹੀ ਨਹੀਂ ਹੈ। ਅਪਰ ਸੰਬੰਧੀ ਰਾਵਰ ਕੇਰੇ, ਬਾਕੀ ਹੋਰ ਵੀ ਤੁਹਾਡੇ ਸਾਕ ਸੰਬੰਧੀ ਹੈਗੇ ਹੀ ਹੈ। ਰਹਿ ਸਮੀਪੀ ਐਸ਼ਰਜ ਹੇਰੇ, ਧਨ ਪਦਾਰਥ ਦੇਖ ਦੋ ਕੇ ਉਹ ਤੁਹਾਡੇ ਕੋਲ ਰਹਿੰਦੇ, ਜਿਵੇਂ ਭਾਈ ਰਾਮਾ ਜੀ ਵੀ ਰਹਿੰਦੇ ਹੈ। ਇਹ ਵੀ ਹੈ ਤਿੰਨ ਸਭਨ ਸਮਾਨਾ, ਉਹਨਾਂ ਦੇ ਸਮਾਨ ਇਹ ਵੀ ਇੱਥੇ ਸਾਡੇ ਘਰ ਰਹਿ ਰਿਹਾ ਸੀ। ਦਸਵੰਦੀਆਂ ਭਾਂਗ ਅਬ ਪਦ ਦੈਬੇ ਲੱਗੇ ਮਹਾਨਾ, ਇਹ ਪਿਤਾ ਜੀ ਹੁਣ ਤੁਸੀਂ ਸਭ ਤੋਂ ਉੱਚਾ ਉਹਦਾ ਜਿਹੜਾ ਇਹਨੂੰ ਦੇਣ ਲੱਗ ਪਏ। ਹਮ ਰਾਵਰ ਕੇ ਨੰਦਨ ਹੈ, ਜਿਵੇਂ ਮਹਾਰਾ ਆਪ ਜੀ ਦੇ ਸਪੁੱਤਰ ਹੈਗੇ ਹਾਂ। ਗੁਰਤਾ ਪਦ ਤੇ ਛੂਛੇ ਰਹਿ, ਮਹਾਰਾ ਹੁਣ ਜਿਹੜਾ ਗੁਰਤਾ ਗੱਦੀ ਦਾ ਅਹੁਦਾ ਉਹਦੋਂ ਤਾਂ ਅਸੀਂ ਦੋਵੇਂ ਖਾਲੀ ਰਹਾਂਗੇ। ਤਾਂ ਨ ਕਿਥੋਂ ਮਾਥ ਨਿਵਾਵੈ ਹੈ, ਤਾਂ ਮਹਾਰਾ ਮੈਂ ਤਾਂ ਸੱਚ ਕਹਿੰਦਾ ਮੇਰਾ ਅਹੁਦਾ ਚਲਿਆ ਜਾਏ, ਇਹ ਲੈ ਜਾਣ ਮੱਥਾ, ਮੈਂ ਕਿਵੇਂ ਇਹਨਾਂ ਨੂੰ ਨਹੀਂ ਮੰਨਵਾਵਾਂ। ਸਤਿਗੁਰ ਕੇ ਸਪੂਤ ਕਹਿਲਾਵੈ ਹੈ, ਮੈਂ ਸਤਿਗੁਰੂ ਦਾ ਪੁੱਤਰ ਕਹਾਉਂਦਾ ਆਪਣੇ ਆਪ ਨੂੰ, ਮੈਂ ਪੁੱਤਰ ਬਣ ਕੇ ਗੁਰੂ ਦਾ, ਇਸ ਕਰਕੇ ਮੈਂ ਇਹਨੂੰ ਮੱਥਾ ਕਿਵੇਂ ਟੇਕਾਂ। ਜਬ ਮੋਹਨ ਕੋ ਐਸੇ ਲਹਿਓ, ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਮੋਹਨ ਨੂੰ ਵੇਖਿਆ ਵੀ ਇਹ ਤਾਂ ਨਹੀਂ ਝੁਕਦਾ ਹੈ, ਇਹ ਨਹੀਂ ਮੱਥਾ ਟੇਕਦਾ। ਪੁੱਤਰ ਦੂਸਰੇ ਸੋ ਤਬ ਕਹਿਓ, ਉਹ ਭਾਵੇਂ ਇਤਿਹਾਸ ਵਿੱਚ ਇੱਥੇ ਪ੍ਰਸੰਗ ਨਹੀਂ ਆਇਆ ਹੈ, ਇੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਸੇ ਵੇਲੇ ਸਹਿਜੇ ਪੁੱਤਰ ਕਹਿੰਦਾ ਪੁੱਤਰ ਤੂੰ ਤਾਂ ਆਫਰ ਗਿਆ ਹੈ, ਤੂੰ ਮੱਥਾ ਨਹੀਂ ਟੇਕਦਾ, ਚੰਗਾ ਤੂੰ ਤੈਨੂੰ ਅਫਰੇ ਮੈਂ ਹੀ ਬਣਿਆ ਰਹੇਗਾ, ਜਿੰਨਾ ਚਿਰ ਇਹਨਾਂ ਦੀ ਸੰਤਾਨ ਨੂੰ ਇਹਨਾਂ ਨੂੰ ਮੱਥਾ ਨਹੀਂ ਨਾ ਟੇਕਦਾ, ਕਹਿੰਦੇ ਉਹਨਾਂ ਚਿਰ ਤੇਰਾ ਅਫਰੇ ਮਾਨ ਨਹੀਂ ਲੈਣਾ ਹੈ, ਅਫਰੇ ਰਹੇਗਾ। ਇਸ ਤਰ੍ਹਾਂ ਅੱਗੇ ਇਤਿਹਾਸ ਵਿੱਚ ਪ੍ਰਸੰਗ ਆ ਜਾਣਾ ਵੀ ਬਸ ਫਿਰ ਇਹਨੂੰ ਅਫਰੇ ਮਾ ਚੜਿਆ ਬਹੁਤ ਔਖਾ ਹੁੰਦਾ ਸੀ। ਇੱਕ ਵਾਰੀ ਅਫਰੇਵੇਂ ਨੇ ਦੰਗ ਕੀਤਾ ਹੋਇਆ, ਫਿਰ ਚੁਬਾਰਾ ਸਾਹਿਬ ਆ ਕੇ ਪਿਤਾ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾ ਮੈਂ ਤੁਹਾਡਾ ਬਚਨ ਨਹੀਂ ਮੰਨਿਆ, ਫਿਰ ਐਵੇਂ ਕਰਕੇ ਬਹੁਤ ਔਖਾ ਹੈ, ਭੁੱਲ ਗਿਆ ਮਹਾਰਾ, ਮਾਫ ਕਰ ਦਿਓ। ਫਿਰ ਚੁਬਾਰਾ ਸਾਹਿਬ ਵਿੱਚੋਂ ਆਵਾਜ਼ ਆਈ ਸੀ, ਕਹਿੰਦੇ ਉਹ ਤਾਂ ਪੁੱਤਰ ਸਮਾਂ ਉਹੀ ਸੀ ਅਤੇ ਹੁਣ ਤੂੰ ਗੁਰੂ ਰਾਮਦਾਸ ਸਾਹਿਬ ਨੂੰ ਤਾਂ ਮੱਥਾ ਨਹੀਂ ਟੇਕਣਾ ਹੈ, ਉਹ ਅੰਦਰ ਭਾਵਨਾ ਰੱਖਣੀ ਹੈ ਵੀ ਚੌਥੇ ਸਥਾਨ 'ਤੇ ਹੈ, ਇਹਨਾਂ ਦੇ ਪੁੱਤਰ ਕਿਸੇ ਨਾ ਕਿਸੇ ਸਮੇਂ ਗੋਇੰਦਵਾਲ ਸਾਹਿਬ ਵਿਖੇ ਇੱਥੇ ਆਉਣਗੇ, ਉਹਨਾਂ ਦੇ ਚਰਨੀ ਤੋਂ ਹੱਥ ਲਾਈ, ਉਹਨਾਂ ਦੇ ਅੱਗੇ ਬੇਨਤੀ ਕਰਨੀ, ਉਹ ਤੇਰਾ ਫਿਰੇਵਾ ਲਾਉਣਗੇ। ਉਹ ਗੁਰੂ ਅਰਜਨ ਦੇਵ ਮਹਾਰਾਜ ਗੁਰਬਾਣੀ ਦੀਆਂ ਪੋਥੀਆਂ ਲੈਣ ਗਏ ਸਨ, ਫਿਰ ਆਪ ਪੁੱਤਰ ਦੇ ਮੋਹਰੀ ਦੇ ਉਹ ਸੰਸਰਾਮ ਦੇ ਸਿਰ 'ਤੇ ਚੁਕਾ ਕੇ ਹੱਥ ਜੋੜ ਕੇ ਹਜ਼ੂਰੀ ਵਿੱਚ ਆਇਆ ਸੀ, ਕਹਿਣ ਲੱਗਿਆ ਮਹਾਰਾਜ ਮੈਂ ਤੁਹਾਨੂੰ ਮੱਥਾ ਵੀ ਟੇਕਣਾ ਹੈ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਵੀ ਸੰਸਾਰੀ ਸੰਬੰਧ ਕਰਕੇ ਤੂੰ ਇੱਕ ਤਾਂ ਸਾਡਾ ਮਾਮਾ ਲੱਗਦਾ ਹੈ, ਦੂਜਾ ਗੁਰੂ ਅਮਰਦਾਸ ਸਾਹਿਬ ਦਾ ਵੱਡਾ ਸਪੁੱਤਰ ਹੈ, ਇਸ ਤਰ੍ਹਾਂ ਦੋ ਗੱਲਾਂ ਕਰਕੇ ਅਯੋਗਤਾ ਹੈ। ਵੀ ਅਸੀਂ ਤਾਂ ਤੈਨੂੰ ਮੱਥਾ ਟੇਕ ਸਕਦੇ ਮਾਮਾ ਜਾਣ ਕੇ, ਗੁਰੂ ਅਮਰਦਾਸ ਸਾਹਿਬ ਦਾ ਪੁੱਤਰ ਜਾਣ ਕੇ ਤੂੰ ਕਿਵੇਂ ਮੱਥਾ ਟੇਕੇ? ਕਹਿੰਦਾ ਮਹਾਰਾਜ ਕਾਰਨ ਹੈ, ਇਹ ਗੁਰੂ ਅਮਰਦਾਸ ਸਾਹਿਬ ਜੀ ਦਾ ਹੁਕਮ ਹੈ, ਉਹਨਾਂ ਦਾ ਵਚਨ ਮੈਂ ਮੰਨਿਆ ਨਹੀਂ ਸੀ ਵੀ ਤੂੰ ਗੁਰੂ ਰਾਮਦਾਸ ਸਾਹਿਬ ਨੂੰ ਮੱਥਾ ਟੇਕ, ਮੈਂ ਅਫਰ ਗਿਆ। ਕਹਿੰਦਾ ਮੈਂ ਤਾਂ ਨਹੀਂ ਝੁਕਦਾ ਵੀ ਮੇਰੇ ਪਿਤਾ ਸਤਿਗੁਰੂ ਨੇ ਬਚਨ ਕਹਿਤਾ, ਚੰਗਾ ਫਿਰ ਵਾਪਰਿਆ ਹੀ ਰਹੇਗਾ, ਔਖਾ ਹੋਏਗਾ, ਜਿੰਨਾ ਚਿਰ ਮੱਥਾ ਨਹੀਂ ਨਾ ਟੇਕਦਾ ਖਹਿੜਾ ਨਹੀਂ ਛੱਡਣਾ ਹੈ। ਅਤੇ ਫਿਰ ਮੈਂ ਮਾੜਾ ਔਖਾ ਹੋਇਆ, ਗੁਰੂ ਅਮਰਦਾਸ ਸਾਹਿਬ ਦੇ ਚਵਾਰੇ ਗਿਆ ਸੀ, ਉੱਥੇ ਜਾ ਕੇ ਬੇਨਤੀਆਂ ਕੀਤੀਆਂ, ਉੱਥੋਂ ਆਵਾਜ਼ ਆਈ ਸੀ ਵੀ ਪੁੱਤਰੋ ਤਾਂ ਸਮਾਂ ਲੰਘ ਗਿਆ, ਹੁਣ ਇਹਨਾਂ ਦੇ ਪੁੱਤਰ ਗੁਰਤਾ ਗੱਦੀ 'ਤੇ ਬੈਠਣਗੇ, ਉਹ ਜਦੋਂ ਕਿਤੇ ਇੱਥੇ ਆਏ ਅਤੇ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕੀ, ਉਹ ਤੇਰਾ ਫਰੇਮਾ ਲਾ ਦੇਣਗੇ, ਇਸ ਕਰਕੇ ਮਾਰਾ ਮੱਥਾ ਟੇਕਣਾ ਅਤੇ ਮੈਨੂੰ ਇਹ ਦੁੱਖ ਤੋਂ ਛਡਾਓ। ਉਸ ਵੇਲੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਨਿਮਰਤਾ ਨਾਲ ਹੀ ਬਚਨ ਕਿਹਾ, ਕਹਿੰਦੇ ਵੀ ਮੋਹਨ ਮਾਮੇ ਹੁਣ ਤੂੰ ਜ਼ਬਰਦਸਤੀ ਕਰਦਾ ਹੈ, ਤੈਨੂੰ ਹੁਣ ਕੀ ਕਹੀਏ, ਗੱਲ ਤਾਂ ਅਯੋਗਤਾ ਵਾਲੀ ਹੈ, ਮੱਥਾ ਤਾਂ ਅਸੀਂ ਟੇਕਣਾ ਪਰ ਹੁਣ ਤੂੰ ਟੇਕਦਾ ਹੈ। ਅਤੇ ਜਦੋਂ ਇਹਨੇ ਮੱਥਾ ਟੇਕਿਆ ਸੀ, ਗੁਰੂ ਅਰਜਨ ਦੇਵ ਜੀ ਨੇ ਉਸੇ ਵੇਲੇ ਦੇ ਉਹ ਪੇਟ ਦੇ ਹੱਥ ਛਾਤੀ 'ਤੇ ਹੱਥ ਜਿਹਾ ਫੇਰਤਾ ਸੀ, ਉਹਦੇ ਫਿਰ ਹੱਥ ਫੇਰਨ ਦੇ ਨਾਲ ਹੀ ਇਹਦਾ ਫਰੇਮ ਲੈ ਗਿਆ ਸੀ। ਇਸ ਤਰ੍ਹਾਂ ਦਾ ਇਤਿਹਾਸ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਜਦੋਂ ਪੋਥੀਆਂ ਲਿਜਾਣਗੇ ਉਸ ਵੇਲੇ ਆਉਣ ਜਾਏਗਾ। ਇੱਥੇ ਕਵੀ ਜੀ ਨੇ ਥੋੜ੍ਹਾ ਜਿਹਾ ਸੰਖੇਪਤ ਰੂਪ ਥੋੜ੍ਹੇ ਰੂਪ ਵਿੱਚ ਕਿਹਾ ਹੈ ਕਿ ਮਸਤਾਨੇ ਜਿਹਨੂੰ ਦੇਖਿਆ ਵੀ ਇਹ ਨਹੀਂ ਮੱਥਾ ਟੇਕਦਾ ਹੈ, ਫਿਰ ਮੋਹਰੀ ਜੀ ਨੂੰ ਕਿਹਾ ਆਪ ਜੀ ਨੇ, ਸਿੱਖੀ ਪਦ ਨੰਦਨ ਤੁਮ ਲੈ, ਸਾਡੇ ਛੋਟੇ ਸਪੁੱਤਰ ਮੋਹਰੀ ਤੂੰ ਵੀ ਸਿੱਖੀ ਦਾ ਅਹੁਦਾ ਲੈ ਲੈ, ਮੱਥਾ ਟੇਕ ਕੇ ਸਿੱਖ ਬਣ ਜਾ, ਨਹਿ ਲੇਵਹ ਤੋ ਅਬ ਕਹਿ ਦੇਵਹ। ਇਹ ਜੋ ਸਿੱਖੀ ਦਾ ਅਹੁਦਾ ਤੂੰ ਨਹੀਂ ਨਾ ਲੈਣਾ ਹੈ, ਗੁਰੂ ਰਾਮਦਾਸ ਸਾਹਿਬ ਜੀ ਅੱਗੇ ਸਿੱਖੀ ਸਿੱਖਿਆ ਮੰਨ ਕੇ ਨਹੀਂ ਰੁਤਬਾ ਪ੍ਰਾਪਤ ਕਰਨਾ, ਤੇ ਹੁਣੇ ਕਹਿਦੇ ਤੈਨੂੰ ਵੀ ਸਿੱਖੀ ਤੋਂ ਖਾਰਜ ਕਰ ਦਿੰਦੇ। ਸੁਣਤ ਮੋਹਰੀ ਹਿਰਦੇ ਵਿਚਾਰਾ, ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਮੋਹਰੀ ਜੀ ਨੇ ਹਿਰਦੇ ਵਿੱਚ ਸੋਚਿਆ ਵਿਚਾਰਿਆ, ਸ੍ਰੀ ਨਾਨਕ ਪ੍ਰਸਤਾਵ ਚਿਤਾਰਾ, ਬੈਠਿਆਂ ਬੈਠਿਆਂ ਗੁਰੂ ਨਾਨਕ ਸਾਹਿਬ ਦਾ ਜਿਵੇਂ ਕਰਤਾਰਪੁਰ ਦੇ ਵਿੱਚ ਉਹਨਾਂ ਨੇ ਕੌਤਕ ਕੀਤਾ, ਉਹ ਸਾਰਾ ਪ੍ਰਸੰਗ ਚੇਤੇ ਕੀਤਾ। ਹੁਣ ਸ੍ਰੀ ਅੰਗਦ ਕੀਨਸ ਐਸੇ, ਗੁਰੂ ਨਾਨਕ ਸਾਹਿਬ ਜੀ ਨੇ ਦੋਵੇਂ ਪੁੱਤਰਾਂ ਨੂੰ ਛੱਡ ਕੇ ਗੁਰੂ ਅੰਗਦ ਸਾਹਿਬ ਦਾ ਉਸਨੂੰ ਸਭ ਕੁਝ ਦੇ ਦਿੱਤਾ ਸੀ, ਫਿਰ ਉਹ ਚੇਤੇ ਕੀਤਾ ਗੁਰੂ ਅੰਗਦ ਸਾਹਿਬ ਨੇ ਜਿਵੇਂ ਕੀਤਾ ਸੀ ਪੁੱਤਰਾਂ ਨੂੰ ਛੱਡ ਕੇ। ਸਰਬ ਬਿਰਤਾਂਤ ਵਿਚਾਰਿਓ ਤੈਸੇ, ਉਸੇ ਤਰ੍ਹਾਂ ਸਾਰਾ ਪ੍ਰਸੰਗ ਵਿਚਾਰਿਆ ਵੀ ਗੁਰੂ ਅੰਗਦ ਸਾਹਿਬ ਨੇ ਵੀ ਆਪਣਾ ਪੁੱਤਰਾਂ ਨੂੰ ਛੱਡ ਕੇ ਸਾਡੇ ਪਿਤਾ ਨੂੰ ਇਹ ਵਸਤੂ ਦਿੱਤੀ ਹੈ, ਜਿਸ ਕੇ ਜਾਗੇ ਭਾਗ ਵਡੇਰੇ। ਮੋਹਰੀ ਜੀ ਸੋਚਦੇ ਵੀ ਜਿਹੜੇ ਸੰਸਾਰ ਦੇ ਵਿੱਚ ਬਹੁਤ ਵੱਡੇ ਭਾਗ ਜਾਗਦੇ ਹੈ, ਪੂਰਨ ਕਿਰਪਾ ਦ੍ਰਿਸ਼ਟ ਤਹਿਰੇ, ਉਹਦੇ ਉੱਪਰ ਸਤਿਗੁਰੂ ਦੀ ਪੂਰਨ ਕਿਰਪਾ ਹੁੰਦੀ ਹੈ, ਬਹੁਤੀ ਕਿਰਪਾ ਨਾਲ ਵੱਲੀ ਉਹ ਤੱਕਦੇ ਹੈ। ਕਾਲੀ ਕਾਲ ਪਰੈ ਜਿਸ ਥਾਂ, ਬਾਕੀ ਵੀ ਸਤਿਗੁਰੂ ਦੇ ਅੱਗੇ ਜਿਹੜੀ ਘਾਲ ਨਾ ਕਮਾਈ ਕੀਤੀ ਥਾਂ ਪੈ ਜਾਏ ਸਫਲ ਹੋ ਜਾਏ, ਇਸ ਆਈ ਉਸਨੂੰ ਇਹ ਪਾਉਂਦਾ ਹੈ। ਕਰੈ ਈਰਖਾ ਕੈ ਸਹ ਕੋਈ, ਜਿਹੜਾ ਵੀ ਜਿਹਨੂੰ ਗੁਰੂ ਵੱਡਾ ਕਰੇ ਉਹਦੇ ਨਾਲ ਕਿਸੇ ਤਰ੍ਹਾਂ ਕੋਈ ਈਰਖਾ ਕਰੇ, ਮਿਟਹਿ ਨਹੀਂ ਉਲਟੋ ਦੁੱਖ ਹੋਈ। ਕਹਿੰਦੇ ਉਹ ਜਿਹੜੀ ਗੁਰੂ ਨੇ ਬਖਸ਼ਿਸ਼ ਵਡਿਆਈ ਕਰਨੀ ਉਹ ਤਾਂ ਮਿਟ ਨਹੀਂ ਸਕਣੀ ਹੈ, ਈਰਖਾ ਕਰਨੇ ਵਾਲੇ ਨੂੰ ਉਲਟਾ ਦੁੱਖ ਹੋ ਜਾਂਦਾ, ਔਖਾ ਹੁੰਦਾ ਹੈ। ਜਾਂ ਤੇ ਸ੍ਰੀ ਪਿਤਕੇ ਅਨੁਸਾਰੀ, ਇਸ ਕਰਕੇ ਬੈਠਿਆਂ ਬੈਠਿਆਂ ਮੋਹਰੀ ਨੇ ਵਿਚਾਰ ਕੀਤੀ ਹੈ ਵੀ ਪਿਤਾ ਸਤਿਗੁਰੂ ਦੇ ਅਨੁਸਾਰੀ ਹੋ ਕੇ ਇਸ ਮਹਿ ਸੋਭਾ ਹੋਏ ਹਮਾਰੀ, ਮੈਂ ਮਹਾਰਾਜ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੱਥਾ ਟੇਕਦਾ ਇਹਦੇ ਵਿੱਚ ਸਾਡੀ ਸੋਭਾ ਵਡਿਆਈ ਹੋਈ, ਪੁੱਤਰ ਝੁਕ ਗਿਆ ਹੈ, ਬਚਨ ਮੰਨ ਗਿਆ ਹੈ। ਇਵੇਂ ਵਿਚਾਰ ਕਰ ਠਾਡੋ ਹੋਵਾ, ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਮੋਹਰੀ ਜੀ ਕਹਿੰਦੇ ਖੜਾ ਹੋ ਗਿਆ ਹੈ। ਸਗਰੀ ਸੰਗਤ ਨੇ ਤਬ ਜੋਬਾ, ਇੰਨੇ ਗੁਰੂ ਕੀ ਸਿੱਖ ਸੰਗਤ ਹੈ ਸਾਰਿਆਂ ਨੇ ਵੇਖ ਲਿਆ ਵੀ ਭਾਈ ਮੋਹਰੀ ਜੀ ਤਾਂ ਹਰ ਜੋ ਕੇ ਖੜਿਆ ਹੋ ਗਏ। ਗਏ ਬੁੱਢੇ ਆਦਿ ਜੇ ਸੇਵਕ ਸਾਰੇ ਬਾਬਾ ਬੁੱਢਾ ਸਾਹਿਬ ਤੋਂ ਆ ਲੈ ਕੇ ਜਿੰਨੇ ਬੱਲੂ ਆਦਿਕ ਸਿੱਖ ਸੇਵਕ ਹੈ ਸਾਰੇ ਹੀ ਖਰੇ ਭਏ ਗੁਰਸੂਤ ਪਿਛਾਰੇ ਖਰੇ ਪਰੇ ਗੁਰਸੂਤ ਪਿਛਵਾਰੇ ਜਿੰਨੇ ਵੱਡੇ ਵੱਡੇ ਮਹਾਨ ਗੁਰਸਿੱਖ ਹੈ ਭਾਈ ਮੋਹਰੀ ਗੁਰੂ ਕੇ ਸੁਪੁੱਤਰ ਦੇ ਪਿਛਲੀ ਤਰਫ ਖੜ ਗਏ ਮਾਨ ਮੋਹਰੀ ਪਿਤਕੇ ਬੈਨ ਭਾਈ ਮੋਹਰੀ ਜੀ ਨੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਮੰਨ ਕੇ ਕਰ ਆਨੰਦ ਜੁੱਤ ਫੁੱਲ ਦਿਓ ਨੈਣ ਕਰ ਆਨੰਦ ਜੁੱਤ ਫੁੱਲਿਤ ਨੈਣ ਇਸ ਤਰ੍ਹਾਂ ਬੜੇ ਆਨੰਦ ਸਹਿਤ ਬੜੇ ਨਿੱਤਰ ਜਿਸ ਦੇ ਖਿੜੇ ਹੋਇਆ ਬਹੁਤ ਖੁਸ਼ ਹੈ ਰਾਮਦਾਸ ਕੇ ਚਰਨੀ ਪਰਿਓ ਮੋਹਰੀ ਜੇ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਟੈ ਪਿਆ ਜਿਸ ਕਰਕੇ ਸੁੰਦਰ ਜੀ ਨੇ ਵੀ ਉਸ ਸਦ ਵਿੱਚ ਕਿਹਾ ਮੋਹਰੀ ਪੁਰ ਸਨਮੁਖ ਹੋਇਆ ਰਾਮਦਾਸ ਸਾਹਿਬ ਪੈਰੀ ਪਾਏ ਜੀਓ ਧਨ ਧਨ ਸਭ ਹਿੰਨ ਤਬ ਰਰਿਓ ਜਿੰਨੇ ਗੁਰੂ ਕੇ ਸਿੱਖ ਹੈ ਬਾਬਾ ਬੁੱਢਾ ਸਵੈ ਧਨ ਹੈ ਮੋਰੀ ਤੂੰ ਧਨ ਹੈ ਓਈ ਬਚਨ ਕਹੇ ਜਸ ਦੇ ਬਹਰੋ ਸਗਰੀ ਸੰਗਤ ਹੇਰ ਉਸ ਤੋਂ ਬਾਅਦ ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਮੋਰੀ ਵੱਲੀ ਵੇਖ ਵੇਖ ਕੇ ਪਰੇ ਚਰਨ ਪਰ ਤਿਸ ਹੀ ਬੇਰ ਉਸੇ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਟੈ ਪਏ ਨੇ ਧਰ ਧਰ ਸਰਬ ਉਪਾਇਨ ਆਗੇ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਤਰ੍ਹਾਂ ਤਰ੍ਹਾਂ ਦੀ ਭੇਟਾਵਾਂ ਰੱਖ ਰੱਖ ਕੇ ਬੰਦਹ ਕਰ ਜੋਰ ਹੈ ਵੱਡ ਭਾਗੇ ਵੱਡੇ ਭਾਗਾਂ ਵਾਲੇ ਹੱਥ ਜੋੜਦੇ ਨਮਸਕਾਰਾਂ ਕਰਦੇ ਸਥਿਤ ਭਏ ਸਭ ਹੀ ਤਿਸ ਕਾਲਾ ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਉਸ ਵੇਲੇ ਸਾਰੇ ਸਭਾ ਵਿੱਚ ਸਥਿਤ ਹੋ ਰਹੇ ਸਜ ਰਹੇ ਬੋਲੇ ਸ੍ਰੀ ਗੁਰ ਅਮਰ ਕਿਰਪਾਲਾ ਉਸ ਵੇਲੇ ਦਿਆਲੂ ਕਿਰਪਾਲੂ ਗੁਰੂ ਅਮਰਦਾਸ ਸਾਹਿਬ ਜੀ ਬਚਨ ਬੋਲੇ ਹਨ ਪੁੱਤਰ ਮੋਹਰੀ ਕਰੋ ਬਖਾਨਾ ਪੁੱਤਰ ਮੋਹਰੀ ਕਰੋ ਬਖਾਨਾ ਸਾਡੇ ਛੋਟੇ ਸੁਪੁੱਤਰ ਮੋਹਰੀ ਜੀ ਸਾਨੂੰ ਤੂੰ ਦੱਸਣਾ ਕਰ ਰਾਮਦਾਸ ਕੋ ਕਿਆ ਕਰ ਜਾਣਾ ਮੱਥਾ ਤਾਂ ਸਾਡਾ ਬਚਨ ਮੰਨ ਕੇ ਇਹਨਾਂ ਨੂੰ ਟੇਕ ਦਿੱਤਾ ਹੈ ਤੇ ਹੁਣ ਗੁਰੂ ਰਾਮਦਾਸ ਨੂੰ ਤੂੰ ਕੀ ਕਰਕੇ ਜਾਣਿਆ ਕੀ ਸਮਝਿਆ ਕਿਮ ਜਾਣਹ ਹਮਰੇ ਪਸਚਾਤੀ ਅਸੀਂ ਜੋਤੀ ਜੋ ਸਮਾ ਗਏ ਸਾਥੋਂ ਬਾਅਦ ਵਿੱਚ ਗੁਰੂ ਰਾਮਦਾਸ ਸਾਹਿਬ ਨੂੰ ਤੂੰ ਕਿਹੋ ਜਿਹਾ ਕਰਕੇ ਜਾਣੇਗਾ ਸਮਝੇਗਾ ਚਿੱਤ ਕੀ ਬ੍ਰਿਤੀ ਕਹੋ ਜਿਸ ਭਾਂਤੀ ਇਸ ਤਰ੍ਹਾਂ ਤੇਰੀ ਚਿੱਤ ਦੀ ਬ੍ਰਿਤੀ ਹੈ ਨਾ ਉਹ ਉਸੇ ਤਰ੍ਹਾਂ ਅੰਦਰੋਂ ਕਹਿੰਦੇ ਸੱਚੋ ਸੱਚ ਸਾਡੇ ਕੋਲ ਕਹਦੇ ਵੀ ਹੁਣ ਤੇ ਬਾਅਦ ਵਿੱਚ ਇਸ ਤਰ੍ਹਾਂ ਮੈਂ ਜਾਣਾਗਾ ਇਹਨਾਂ ਨੂੰ ਹੱਥ ਜੋੜ ਤਬ ਸਭ ਮੈਂ ਕਹਿਓ ਉਸ ਵੇਲੇ ਮੋਹਰੀ ਜੀ ਨੇ ਹੱਥ ਜੋੜ ਕੇ ਸਾਰਿਆਂ ਦੇ ਸਾਨੂੰ ਸਾਹਮਣੇ ਹੋ ਕੇ ਪਿਤਾ ਜੀ ਨੂੰ ਕਿਹਾ ਸੁਣੋ ਪਿਤਾ ਜੀ ਮੈਂ ਜਿਮ ਲਹਿਓ ਇਹ ਪਿਤਾ ਸਤਿਗੁਰੂ ਜਿਵੇਂ ਗੁਰੂ ਰਾਮਦਾਸ ਜੀ ਨੂੰ ਮੈਂ ਜਾਣਿਆ ਉਹ ਸੁਣ ਲੋ ਆਪ ਜੀ ਸ੍ਰੀ ਨਾਨਕ ਸ੍ਰੀ ਅੰਗਦ ਸਵਾਮੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਫਿਰ ਦੂਸਰੇ ਥਾਂ ਤੇ ਸਵਾਮੀ ਗੁਰੂ ਅੰਗਦ ਸਾਹਿਬ ਜੀ ਹੋ ਗਏ ਤ੍ਰਿਤੀਏ ਤੁਮ ਹੋ ਅੰਤਰ ਜਾਮੀ ਤੀਜੇ ਸਥਾਨ ਤੇ ਤੁਸੀਂ ਸੁਭਾਏ ਮਾਨ ਹੋ ਗਏ ਹੋ ਅੰਤਰ ਜਾਮੀ ਜੀ ਸੋ ਸਰੂਪ ਇਹ ਚੌਥੋ ਹੋਵਾ ਹੁਣ ਮਾਰਾ ਮੈਂ ਉਹ ਸਮਝ ਲਿਆ ਵੀ ਉਹ ਤੀਜੇ ਤੋਂ ਚੌਥਾ ਸਰੂਪ ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਹੋ ਗਿਆ ਸ੍ਰੀ ਗੁਰੂ ਰਾਮਦਾਸ ਇਮ ਜੋਵਾ ਮਾਰਾ ਇਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਚੌਥਾ ਸਰੂਪ ਵੇਖ ਰਿਹਾ ਹਾਂ ਸੁਣ ਗੁਰ ਜੁੱਤ ਸਭ ਭਏ ਪ੍ਰਸੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਤ ਹੀ ਸਾਰੇ ਸਿੱਖ ਸੇਵਕ ਪ੍ਰਸੰਨ ਹੋ ਗਏ ਪੁੱਤਰ ਮੋਹਰੀ ਤੂੰ ਵੱਡ ਧੰਨ ਅਮਰਦਾਸ ਤੇ ਬੋਲੇ ਹੈ ਵੀ ਮੋਹਰੀ ਪੁੱਤਰ ਤੂੰ ਤਾਂ ਬੜਾ ਧੰਤਾ ਯੋਗ ਹੈ ਧੰਨ ਸਭ ਤੇ ਸ੍ਰੇਸ਼ਟ ਬੁੱਧ ਉਦਾਰੇ ਤੇਰੀ ਵੀ ਜਿਹੜੀ ਬੁੱਧੀ ਹੈ ਸਾਰਿਆਂ ਤੋਂ ਸ੍ਰੇਸ਼ਟ ਹੈ ਬੜੀ ਸਖੀ ਪੁਣੇ ਵਾਲੀ ਹੈ ਮਿਲਿਓ ਸਦਾ ਤੂੰ ਸੰਗ ਹਮਾਰੇ ਮਹਾਰਾਜ ਕਹਿੰਦੇ ਮੋਹਰੀ ਤੂੰ ਤਾਂ ਸਾਡੇ ਨਾਲ ਸਦਾ ਹੀ ਮਿਲਿਆ ਜੁੜਿਆ ਰਹੇਗਾ ਦੋਹਰਾ ਭਇਓ ਸਭਨ ਕੋ ਮੋਹਰੀ ਇਹ ਤਾਂ ਵੀ ਮੋਹਰੀ ਤੂੰ ਸਾਰਿਆਂ ਦਾ ਅੱਜ ਮੋਹਰੀ ਹੋ ਗਿਆ ਆਗੂ ਹੋ ਗਿਆ ਨਾਮ ਮੋਹਰੀ ਤੋਹੇ ਤੇਰਾ ਨਾਮ ਵੀ ਮੋਹਰੀ ਰੱਖਿਆ ਹੋਇਆ ਹੈ ਸੀ, ਕੀਨੋ ਸਾਰਥ ਸੋ ਅਬ ਹੈ। ਗੁਰੂ ਰਾਮਦਾਸ ਜੀ ਨੂੰ ਮੱਥਾ ਟੋਕ ਕੇ ਆਪਣੇ ਨਾਮ ਨੂੰ ਤੂੰ ਜੇ ਮੋਹਰੀ ਨੂੰ ਸਫਲ ਕਰ ਦਿੱਤਾ, ਤੂੰ ਮੋਹਰੀ ਬਣ ਗਿਆ, ਆਗੂ ਬਣ ਗਿਆ। ਮਾਮ ਅਭੇਦਤਾ ਹੋ ਹੈ, ਸਾਡੇ ਸਰੂਪ ਦੇ ਵਿੱਚ ਵੀ ਤੇਰੀ ਅਭੇਦਤਾ ਹੋ ਜੀ, ਏਕਤਾ ਹੋ ਜਾਏਗੀ। ਚੌਪਈ ਇੱਕੀ ਕੁਲ ਹੋ ਸੰਤ ਉਧਾਰੇ। ਜੇ ਕੋਈ ਕਿਸੇ ਕੁਲ ਦੇ ਵਿੱਚ ਸਾਧੂ ਸੰਤ ਹੋ ਜਾਏ, ਉਹ ਆਪਣੀ ਇੱਕੀ ਕੁਲਾਂ ਦਾ ਉਧਾਰ ਕਰ ਲੈਂਦਾ। ਪੁੱਤਰ ਤੁਮਨੇ ਬਿਆਲੀ ਜਗ ਨਿਸਤਾਰੇ। ਤੂੰ ਤਾਂ ਪੁੱਤਰ ਕਹਿੰਦੇ ਆਪਣੀਆਂ ਬਿਆਲੀ ਕੁਲਾਂ ਸੰਸਾਰ ਤੋਂ ਉਤਾਰ ਲਈਆਂ। ਸੁਨਤ ਮੋਹਰੀ ਕਹਿ ਵੱਡ ਭਾਗੇ। ਵੱਡੇ ਭਾਗਾਂ ਵਾਲਾ ਮੋਹਰੀ ਸੁਣ ਕੇ ਕਹਿਣ ਲੱਗਿਆ ਪਿਤਾ ਜੀ ਨੂੰ, ਧਰਮ ਰਾਏ ਲੇਖਾ ਲੈ ਆਗੇ। ਮਹਾਰਾਜ ਜਦੋਂ ਅੱਗੇ ਜਾਵਾਂਗੇ ਧਰਮ ਰਾਜ ਹਿਸਾਬ ਕਿਤਾਬ ਲਊਗਾ। ਇਹ ਲੇਖੇ ਤੇ ਜਬ ਛੁੱਟ ਜਾਈਏ, ਧਰਮ ਰਾਜ ਦੇ ਹਿਸਾਬ ਕਿਤਾਬ ਤੋਂ ਛੁਟਕਾਰਾ ਹੋ ਜਾਏਗਾ, ਛੁੱਟ ਜਾਵਾਂਗੇ, ਤਬ ਉਧਾਰ ਨਿਜ ਕੁਲ ਕੋ ਪਈਏ। ਫਿਰ ਜਾਣਾਂਗੇ ਸਾਡੀ ਕੁਲ ਦਾ ਉਧਾਰ ਹੋ ਗਿਆ, ਸਾਡੀ ਕੁਲ ਨੇ ਲੇਖਾ ਦੇਣਾ, ਧਰਮ ਰਾਜ ਕੋਲ ਜਾਣਾ। ਜਦੋਂ ਉੱਥੋਂ ਖੇੜਾ ਛੁੱਟਿਆ ਫਿਰ ਸਮਝਾਂਗੇ ਵੀ ਕੁਲ ਤਰ ਗਈ ਹੈ। ਸੁਣ ਗੁਰ ਕਹਿਓ ਅਛਤ ਤਨ ਮੋਹੀ। ਰਾਮਦਾਸ ਸਾਹਿਬ ਜੀ ਕਹਿੰਦੇ ਆ ਮੋਹਰੀ ਸਾਡੇ ਸਰੀਰ ਦੇ ਹੁੰਦਿਆਂ ਲੇਖਾ ਦਿਓ ਚੁਕਾਏ ਜੇ ਹੋਈ। ਜਿਹੜਾ ਧਰਮ ਕਰ ਜਿਹੜਾ ਤੇਰੀ ਇੱਕੀ ਕੁਲਾਂ ਬਿਆਲੀ ਕੁਲਾਂ ਦਾ ਲੇਖਾ ਜੋਖਾ ਸੀ, ਉਹ ਹੁਣੇ ਅਸੀਂ ਕਹਿੰਦੇ ਖਤਮ ਕਰ ਦਿੱਤਾ, ਖਤਮ ਕਰ ਦਿੱਤਾ। ਧਰਮ ਰਾਏ ਕੇ ਨਿਕਟ ਨਾ ਜੈ ਹੋ। ਕਹਿੰਦੇ ਨਾ ਤੂੰ ਨਾ ਤੇਰੇ ਬਿਆਲੀ ਕੁਲਾਂ ਦੇ ਜੀ ਧਰਮ ਰਾਜ ਦੇ ਕੋਲ ਕੋਈ ਨੀ ਜਾਏ। ਪੰਥ ਅਪਰ ਹੀ ਹਮ ਢਿੱਗ ਐ ਹੋ। ਇਸੇ ਤਰ੍ਹਾਂ ਸਰੀਰ ਛੱਡ ਕੇ ਕਹਿੰਦੇ ਹੋਰ ਹੀ ਰਸਤੇ ਤੂੰ ਸਾਡੇ ਕੋਲ ਚੱਲ ਕੇ ਆ ਜਾਏਗਾ। ਪਾਰ ਬ੍ਰਹਮ ਕੇ ਸੰਗੀ ਸਾ ਦੂਰ ਰਹੀ ਉਹ ਜਨਤੇ ਬਾਟ ਬਾਣੀ ਵਿੱਚ ਲਿਖਿਆ ਹੈ। ਤੁਮ ਮਮ ਸਿੱਖ ਪੁਨੀਤ ਸੋ ਪਾਇਓ। ਤੂੰ ਵੀ ਸਾਡਾ ਬੜਾ ਪਵਿੱਤਰ ਸਿੱਖ ਹੋ ਗਿਆ ਹੈ। ਸਿੱਖੀ ਪਦ ਮੈਂ ਤੋ ਕਹਿ ਦਿਓ। ਸਿੱਖੀ ਦਾ ਰੁਤਬਾ ਉਹਦਾ ਤੈਨੂੰ ਅੱਜ ਅਸੀਂ ਬਖਸ਼ ਦਿੱਤਾ ਹੈ। ਸੰਤਤ ਬ੍ਰਦ ਹੈ ਸਮੂਹ ਤੁਮਾਰੀ। ਮਹਾਰਾਜ ਕਹਿੰਦੇ ਮੋਹਰੀ ਤੇਰੀ ਜਿਹੜੀ ਸਥਾਨ ਹੈ ਬਹੁਤੀ ਵਧੇ ਫੁੱਲੇਗੀ। ਤਿੰਨ ਕੋ ਸਿੱਖੀ ਦੀਨ ਅਗਾਰੀ। ਉਹ ਜਿਹੜੀ ਤੇਰੀ ਸੰਤਾਨ ਉਹਨੂੰ ਵੀ ਅੱਗੇ ਕਹਿੰਦੇ ਅਸੀਂ ਗੁਰੂ ਨਾਨਕ ਦੀ ਸਿੱਖੀ ਬਖਸ਼ ਦਿੱਤੀ, ਉਹ ਸਿੱਖ ਰਹਿਣਗੇ। ਤੁਬ ਕੁਲ ਪੂਜਹ ਮੋਕਹ ਨੀਤ। ਤੇਰੀ ਜਿਹੜੀ ਕੁਲ ਹੈ ਸਾਡੇ ਅਸਥਾਨ ਨੂੰ ਹਮੇਸ਼ਾ ਪੂਜਦੀ ਰਹੇਗੀ। ਅਪਰ ਨਚੀਤ ਤਰਹਿ ਕਬ ਪ੍ਰੀਤ। ਕਹਿੰਦੇ ਹੋਰ ਕਿਸੇ ਵਿੱਚ ਉਚਿਤ ਦੀ ਪ੍ਰੀਤੀ ਨਹੀਂ ਰੱਖੇਗੀ, ਸਾਡੇ ਅਸਥਾਨ ਨੂੰ ਤੇਰੀ ਕੁਲ ਪੂਜਿਆ ਕਰੇਗੀ। ਯਥਾਰਥ ਵਚਨ ਹੈ ਇਹ। ਮੋਹਰੀ ਜਿਹੜੀ ਜੀ ਸੰਤਾਨ ਬੜੀ ਦੂਰ ਦੂਰ ਤੱਕ ਫੈਲੀ ਹੋਈ ਹੈ, ਬੜੇ ਬੜੇ ਉੱਚੇ ਅਹੁਦਿਆਂ ਤੇ ਵੀ ਉਹ ਬਿਰਾਜਮਾਨ ਹੈ, ਪਰ ਗੋਇੰਦਵਾਲ ਸਾਹਿਬ ਪਵਿੱਤਰ ਸਥਾਨਾਂ ਤੇ ਉਹ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ ਹੈ ਵੀ ਤੁਸੀਂ ਆਹ ਕੀ ਕਰੀ ਕਰੀ ਜਾਂਦੇ ਹੈ। ਜਿਵੇਂ ਉੱਥੇ ਪ੍ਰਬੰਧਕ ਬਹੁਤ ਕੁਲ ਪੁੱਠਾ ਸਿੱਧਾ ਕਰਦੇ ਨੇ ਤੇ ਉਹ ਬਿਲਕੁਲ ਨਜ਼ਰਅੰਦਾਜ਼ ਕਰਦੇ, ਸਿੱਧਾ ਗੁਰੂ ਮਹਾਰਾਜ ਦੇ ਅਸਥਾਨ ਤੇ ਆਉਣਗੇ, ਕੜਾਹ ਪ੍ਰਸ਼ਾਦੀ ਦੇ ਕਰਕੇ ਅਰਦਾਸ ਕਰਕੇ ਮੱਥਾ ਟੇਕ ਕੇ ਚਲੇ ਜਾਣਗੇ। ਇਸ ਕਰਕੇ ਮਹਾਰਾਜ ਨੇ ਜਿਹੜੇ ਵਚਨ ਕਿਹਾ ਵੀ ਕਿਸੇ ਤੇ ਹੋਰ ਪ੍ਰੀਤੀ ਚਿੱਤ ਵੀ ਨਹੀਂ ਧਾਰਨਗੇ, ਸਾਡੇ ਸਥਾਨ ਨਾਲੋਂ ਰੱਖਣਗੇ ਤੇਰੀ ਕੁਲ ਦੇ ਜੀ। ਮੈਂ ਹੀ ਦੇਵ ਸੋ ਪਿਤਰ ਜਠੇਰੇ। ਮੋਹਰੀ ਮੈਂ ਹੀ ਕਹਿੰਦੇ ਤੇਰੀ ਸੰਤਾਨ ਦੇ ਪੂਜਣਾ ਕੋਈ ਦੇਵਤਾ ਹੋ, ਜਿਹੜੇ ਕੋਈ ਪਿਤਰ ਵੱਡੇ ਵਡੇਰੇ ਹੁੰਦੇ, ਮੈਂ ਹੀ ਹੋਵਾਂਗਾ ਤੇਰੀ ਸੰਤਾਨ ਦਾ। ਮੈਂ ਹੀ ਇਸ਼ਟ ਦੇਵ ਕੁਲ ਤੇਰੇ। ਤੇਰੇ ਕੁਲ ਦਾ ਜਿਹੜਾ ਇਸ਼ਟ ਦੇਵ ਹੈ ਮੈਂ ਹੀ ਹੋਵਾਂਗਾ, ਮੈਨੂੰ ਹੀ ਤੇਰੀ ਕੁਲ ਦੇ ਮੰਨਣਗੇ। ਹਿਮ ਸੰਵਾਦ ਸੁਣਿਓ ਜਬ ਕਾਨ। ਇਸ ਤਰ੍ਹਾਂ ਦਾ ਜਦੋਂ ਵਿਚਾਰ ਵਟਾਂਦਰਾ ਗੱਲਬਾਤ ਕੰਨਾਂ ਵਿੱਚ ਸੁਣਿਆ ਹੈ, ਰਾਮਦਾਸ ਜੀ ਕੀਨ ਬਖਾਨ। ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਨੇ ਹੱਥ ਜੋੜ ਕੇ ਉਹ ਕਿਹਾ ਹੈ, ਅਧਿਕ ਪ੍ਰੇਮ ਲੋਚਨ ਜਲ ਛਾਵਾ। ਬਹੁਤੇ ਪ੍ਰੇਮ ਕਰਕੇ ਨੇਤਰਾਂ ਵਿੱਚ ਜਲ ਛਾਇਆ, ਜਲ ਭਰਿਆ ਹੈ। ਗੁਰ ਚਰਿੱਤਰ ਹੇਰਤ ਬਿਸਮਾਵਾ। ਗੁਰੂ ਰਾਮਦਾਸ ਸਾਹਿਬ ਜੀ ਚਰਜ ਕੌਤਕਾਂ ਨੂੰ ਦੇਖ ਕੇ ਹਿਰਦਾ ਚਰਜ ਹੋ ਗਿਆ। ਸ੍ਰੀ ਪ੍ਰਭ ਮੁਝ ਸਿੱਖੀ ਪਦ ਦੀ। ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਹੇ ਗੁਰੂ ਅਮਰਦਾਸ ਸਾਹਿਬ ਜੀ, ਸਿੱਖੀ ਦਾ ਅਹੁਦਾ ਰਤਬਾ ਤਾਂ ਮੈਨੂੰ ਦੇ ਦਿਓ। ਆਪ ਮੋਹਰੀ ਕਹੋ ਕਹੋ ਗੁਰ ਕੀ ਜਹਿ। ਮਹਾਰਾਜ ਜਿਹੜਾ ਛੋਟਾ ਸਪੁੱਤਰ ਮੋਹਰੀ ਇਹਨੂੰ ਮਹਾਰਾ ਗੁਰੂ ਬਣਾ ਦੇਈਏ। ਆਪ ਹੋ ਦਾਸ ਆਪ ਕੋ ਜੈਸੇ, ਮੈਂ ਹੋ ਦਾਸ ਆਪ ਕੋ ਜੈਸੇ। ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ, ਜਿਸ ਤਰ੍ਹਾਂ ਮੈਂ ਆਪ ਜੀ ਦਾ ਦਾਸ ਪਹਿਲੇ ਸੀ, ਨਿਜ ਮਮ ਤੇ ਜਾਣਤ ਇਨ ਤੈਸੇ, ਮੈਂ ਇਹਨਾਂ ਦਾ ਵੀ ਮਨ ਕਰਕੇ ਆਪਣਾ ਦਾਸ ਹੀ ਸਮਝਦਾ, ਵੀ ਇਹਨਾਂ ਦਾ ਵੀ ਦਾਸ ਹੈ, ਤੁਹਾਡਾ ਵੀ ਦਾਸ ਹਾਂ। ਗੁਰਤਾ ਉਚਿਤ ਜੁਗਨ ਤੁਮ ਨੰਦਨ, ਇਸ ਕਰਕੇ ਮਹਾਰਾਜ ਜਿਹੜਾ ਗੁਰਤਾ ਗੱਡੀ ਦਾ ਤਖ਼ਤ ਹੈ, ਇਹ ਤਾਂ ਤੁਹਾਡੇ ਪੂਵੇਂ ਪੁੱਤਰਾਂ ਦੇ ਯੋਗ ਹੈ, ਇਹਨਾਂ ਵਿੱਚੋਂ ਕੋਈ ਬੈਠੇ। ਮੋਕਾ ਉਚਿਤ ਇਨਹੋ ਪੱਗ ਬੰਧਨ, ਤੁਹਾਡਾ ਦਾਸ ਇਵੇਂ ਇਹਨਾਂ ਦਾ ਦਾਸ ਹੈ, ਮੈਨੂੰ ਤਾਂ ਇਹਨਾਂ ਦੋਹਾਂ ਦੇ ਚਰਨਾਂ ਤੇ ਮੱਥਾ ਟੇਕਣਾ ਯੋਗ ਹੈ। ਸ੍ਰੀ ਗੁਰ ਸੁਨਤ ਪ੍ਰਸੰਗ ਚਿਤਾਰਾ, ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਤੋਂ ਸੁਣ ਕੇ ਪਿਛਲਾ ਪ੍ਰਸੰਗ ਭਵਿੱਖ ਚ ਚੇਤ ਕੀਤਾ ਹੈ। ਹਮਨੇ ਦੇਨੋ ਹੁਤੋ ਤੁਮਾਰਾ, ਇਹ ਤਾਂ ਪਿਛਲੇ ਸਮੇਂ ਦਾ ਸਾਡੇ ਵੱਲੋਂ ਸਾਨੂੰ ਦੇਣਾ ਹੈ ਲਿਖਿਆ ਹੋਇਆ ਸੀ। ਜਬ ਵਰਦਾਨ ਗੁਰੂ ਬਾਬਾ ਰਾਮਦਾਸ ਦਾ ਗੁਰੂ ਕਹਾਵਾ, ਗੁਰੂ ਕਰਗੀ ਧਰ ਜੀ ਨੇ ਸੋੜ ਵੰਸ ਦਾ, ਪੱਲਿਆਂ ਦੀ ਵੰਸ ਦਾ, ਤੇਹਣਾ ਦੀ ਵੰਸ ਦਾ ਸਾਰਾ ਕੁਝ ਹਾਲ ਚਾਲ ਲਿਖਦਿਆਂ ਹੋਏ ਲਫ਼ਜ਼ ਕਹੇ ਹਨ। ਪੂਰਬ ਕਹਿਓ ਹੁਤੋ ਵਰਦਾਨਾ, ਇਹ ਤਾਂ ਪਹਿਲੇ ਸਮੇਂ ਵਿੱਚ ਹੀ ਇਹ ਵਰਦਾ ਵਚਨ ਤੁਹਾਨੂੰ ਕਿਹਾ ਹੋਇਆ ਸੀ। ਤਿਸ ਕੋ ਦੇਣ ਸਮੋ ਅਬ ਜਾਣਾ, ਉਹ ਕਹਿੰਦੇ ਜਿਹੜਾ ਕੋਈ ਦੇਣਾ ਕਿਹਾ ਸੀ ਉਸ ਦੇਣ ਦਾ ਹੁਣ ਅਸੀਂ ਸਮਾਂ ਜਾਣਿਆ, ਜਿਸ ਕਰਕੇ ਦੇ ਦਿੱਤਾ ਹੈ। ਅਤ ਗਰੀਬ ਇਹ ਸੰਤਤ ਮੇਰੀ, ਬਾਕੀ ਜਿਹੜੀ ਸਾਡੀ ਹੈ ਸੰਤਾਨ ਮੋਹਰੀ ਦੇ ਸਵੇਤ, ਬਹੁਤ ਨਿਮਰਤਾ ਗਰੀਬੀ ਨਿਰਹੰਕਾਰ ਨਾ ਹੋਏ ਕਿਸ ਬੈਰੀ, ਕਹਿੰਦੇ ਇਹਨਾਂ ਦਾ ਕੋਈ ਬੈਰੀ ਨੀ ਹੋਊਗਾ, ਬੈਰੀ ਨੀ ਦੇਖਣਗੇ, ਬਿਨਾਂ ਹੰਕਾਰ ਤੋਂ ਰਹਿਣਗੇ ਸੰਤਾਂ। ਜਹ ਇਨਕੀ ਨਿਤ ਪ੍ਰਤ ਪਾਲਾ, ਇਸ ਕਰਕੇ ਹੇ ਰਾਮਦਾਸ ਸਾਹਿਬ ਜੀ, ਇਸ ਮੇਰੀ ਨਿਮਰਤਾ ਗਰੀਬੀ ਵਾਲੀ ਸੰਤਾਨ ਦੀ ਤੁਸੀਂ ਪਾਤਲਾ ਪੋਸਣਾ ਦੇਖ ਰੇਖ ਕਰਨੀ ਹੈ। ਮਿਲੇ ਰਹੋ ਕਰ ਪ੍ਰੀਤ ਵਿਸਾਲਾ, ਬਹੁਤੀ ਪ੍ਰੀਤੀ ਕਰਕੇ ਇਹਨਾਂ ਨਾਲ ਤੁਸੀਂ ਮਿਲੇ ਜੁਲੇ ਰਹਿਣਾ ਹੈ। ਆਨ ਇਕੱਤਰ ਪਾਇਓ ਪਰਵਾਰੂ, ਇੰਨੇ ਨੂੰ ਕਹਿੰਦੇ ਆ ਕੇ ਜਿੰਨਾ ਪਰਿਵਾਰ ਸੀ ਘਰ ਦਾ ਇਕੱਠਾ ਹੋ ਗਿਆ ਹੈ। ਫੇਰ ਹੈ ਸਤਿਗੁਰ ਕੇ ਵਿਵਹਾਰੂ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦਾ ਕਰਤੱਵ ਹੈ ਉਹਨੂੰ ਵੇਖ ਰਹੇ ਹੈ। ਉੱਠ ਕਰ ਵੱਡ ਭਾਗਨ ਤਬ ਭਾਨੀ, ਉਸ ਵੇਲੇ ਵੱਡੇ ਭਾਗਾਂ ਵਾਲੀ ਬੀਬੀ ਭਾਨੀ ਜੀ ਨੇ ਉੱਠ ਕਰਕੇ, ਪਿਤ ਆਗੇ ਕਰ ਜੋਰ ਬਖਾਨੀ, ਪਿਤਾ ਸਤਿਗੁਰੂ ਜੀ ਅੱਗੇ ਹੱਥ ਜੋੜ ਕੇ ਗੱਲ ਆਖ ਦਿੱਤੀ, ਹੇ ਪ੍ਰਭ ਤੁਮ ਬਖਸ਼ੀ ਗੁਰ ਆਈ, ਹੇ ਗੁਰੂ ਅਮਰਦਾਸ ਸਾਹਿਬ ਪਿਤਾ ਸਤਿਗੁਰੂ ਜੀ, ਤੁਸੀਂ ਮੇਰੇ ਪਤੀ ਨੂੰ ਗੁਰਿਆਈ ਗੱਦੀ ਬਖਸ਼ ਦਿੱਤੀ ਹੈ। ਰਹਿ ਹਮਾਰੇ ਬੰਸ ਸਦਾਈ, ਮਹਾਰਾਜ ਜਿਹੜੀ ਗੁਰਿਆਈ ਗੱਦੀ ਦੀ ਬਖਸ਼ ਸਾਡੇ ਵੰਸ਼ ਵਿੱਚ ਹੀ ਹਮੇਸ਼ਾ ਲਈ ਰਹੇ। ਹੋਹਿਨ ਅਸਕੋ ਦਾਸ ਅਗਾਰੀ, ਮਹਾਰਾਜ ਅੱਗੇ ਗੁਰਤਾ ਗੱਦੀ ਲਾਣ ਵਾਸਤੇ ਦਾਸ ਨਾ ਕੋਈ ਹੋਵੇ। ਕਰ ਸੇਵਾ ਲੇਵਹਿ ਪਦ ਭਾਰੀ, ਮਹਾਰਾਜ ਕੋਈ ਸੇਵਾ ਕਰਕੇ ਦਾਸ ਇਹ ਭਾਰੀ ਪਦ ਨੂੰ ਲੈ ਲੈ, ਕੋਈ ਐਸਾ ਨਾ ਹੋਏ ਸਾਡੇ ਸੰਤਾਨ ਦੇ ਕੋਲ ਹੀ ਰਹੇ। ਪਰ ਨਿਜ ਦੇ ਹੁਣ ਜਾਵਹਿ ਆਨ, ਇਹ ਮਹਾਰਾਜ ਆਪ ਹੁਣ ਵਰ ਦੇ ਦੇਵੋ, ਕਿਤੇ ਗੁਰਤਾ ਗੱਦੀ ਜਿਹੜੀ ਹੋਰ ਥਾਂ ਨਾ ਜਾਵੇ। ਰਹੇ ਸਥਿਰ ਅਬ ਇਸ ਹੀ ਥਾਂ, ਇਸ ਸਾਡੀ ਅੰਸ ਵਸ ਵਿੱਚ ਹੀ ਮਹਾਰਾਜ ਗੁਰਤਾ ਗੱਦੀ ਹੁਣ ਟਿਕੀ ਰਹੇ। ਸੁਣਤ ਕਿਰਪਾਲ ਹੋਏ ਬਚ ਕਹੇ, ਹਾਂ ਬੀਬੀ ਤੋਂ ਸੁਣ ਕੇ ਸਤਿਗੁਰੂ ਨੇ ਦਿਆਲੂ ਕਿਰਪਾਲੂ ਹੋ ਕੇ ਬਚਨ ਕਹੇ। ਨਹਿ ਕਿਤ ਜਾਹੇ ਤੁਮਹੋ ਘਰ ਰਹੇ, ਮਹਾਰਾਜ ਕਹਿੰਦੇ ਪੁੱਤਰੀ ਤੇਰੇ ਘਰੇ ਰਹੇਗੀ, ਸੋਢ ਵੰਸ ਵੀ ਕਿਤੇ ਨਹੀਂ ਜਾਏਗੀ। ਤਉ ਬਿਮਲ ਸਲਤਾ ਜਲ ਚਲਤਾ, ਜਿਵੇਂ ਜਿਹੜਾ ਪਾਣੀ ਚੱਲਦਾ ਹੋਵੇ ਤੋ ਮੇੜ ਤੋਂ ਰਹਿਤ ਰਹਿੰਦਾ ਹੈ, ਉਜਰ ਰਹਿੰਦਾ ਹੈ। ਪਾਇਓ ਬੰਧਨ ਆਗੇ ਢਲਤਾ, ਇਹ ਜਿਹੜਾ ਪਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਇਹਦੇ ਵਿੱਚੋਂ ਕਹਿੰਦੇ ਰੋਕ ਪਾਈ ਹੈ। ਹੋਏ ਕਲੇਸ਼ ਉਪਦਰਵ ਭਾਰੇ, ਠੀਕ ਕਹਿੰਦੇ ਜੇ ਉਹਨੂੰ ਰੋਕ ਲਈਏ ਤੇ ਫਿਰ ਇਸ ਤਰ੍ਹਾਂ ਤੇਰੀ ਅੰਸ ਵੰਸ ਵਿੱਚ ਕਹਿੰਦੇ ਕੋਈ ਝਗੜੇ ਝਾਂਜੇ ਵੀ ਹੋਣਗੇ। ਜਿਨਕੋ ਕੋ ਨਾ ਸਕਹਿ ਨਿਰਵਾਰੇ, ਉਹ ਕਹਿੰਦੇ ਇਸ ਤਰ੍ਹਾਂ ਹੀ ਹੈ, ਜੋ ਜੋ ਰੂਪਿਓ ਠਾਕਰ ਮੇਰਾ ਹੋਏ ਰਿਵਾਜ, ਜਿਨ੍ਹਾਂ ਨੂੰ ਕੋਈ ਨਿਵਰਤ ਨਹੀਂ ਕਰ ਸਕਦਾ ਉਵੇਂ ਭਾਣੇ ਵਰਤਣੇ ਹਨ। ਲਕਸ਼ਮੀ ਸ੍ਰੀ ਨਾਨਕ ਟਿਕ ਗਈ, ਆ ਇਸ ਤਰ੍ਹਾਂ ਪਿਸ਼ਕ ਕਹਿ ਰਹੇ ਹਨ ਵੀ ਜਿਹੜੀ ਪਰਮੇਸ਼ੁਰ ਦੀ ਮਾਇਆ, ਉਹ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਕੋਲ ਗਈ ਸੀ ਇੱਕ ਵਾਰੀ ਕਿ ਮਹਾਰਾਜ ਮੈਨੂੰ ਆਪਣੇ ਘਰ ਦੇ ਵਿੱਚ ਕੋਈ ਥਾਂ ਟਿਕਾਣਾ ਦੇਵੋ। ਦਵਾਦਸ਼ ਕੋਸ਼ ਦੂਰ ਥਿਰ ਖਾਈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਤੂੰ ਸਾਡੇ ਘਰ ਨਹੀਂ ਆਉਣਾ ਹੈ ਤੇ ਦੂਰ ਰਿਹਾ। ਕਹਿੰਦੇ 12 ਕੋ ਦੂਰ ਉਸਤਤ ਰਹੀ। ਖਸ਼ਟ ਕੋਸ਼ ਸ੍ਰੀ ਅੰਗਦ ਰਾਖੀ। ਇਸ ਤਰ੍ਹਾਂ 6 ਕੋਹਾਂ ਤੱਕ ਦੂਰ ਗੁਰੂ ਅੰਗਦ ਸਾਹਿਬ ਜੀ ਨੇ ਮਾਇਆ ਨੂੰ ਰੱਖਿਆ। ਨਿਕਟ ਹੋਣ ਕੋ ਤਿਨਹੋ ਨਾ ਭਾਖੀ। ਆਵੇ ਤੂੰ ਸਾਡੇ ਨੇੜੇ ਆ ਜਾ, ਇਸ ਤਰ੍ਹਾਂ ਦੀ ਗੱਲ ਗੁਰੂ ਅੰਗਦ ਸਾਹਿਬ ਜੀ ਨੇ ਕਦੇ ਨੀ ਮਾਇਆ ਨੂੰ ਆਖੀ। ਆਨ ਹਮਾਰੇ ਠਾਂਡੀ ਦੁਆਰ। ਕਹਿੰਦੇ ਜਿਹੜੀ ਪਰਮੇਸ਼ਰ ਦੀ ਮਾਇਆ ਲਕਸ਼ਮੀ ਸਾਡੇ ਕਹਿੰਦੇ ਦਰਵਾਜ਼ੇ ਅੱਗੇ ਆ ਖੜੋਤੀ ਹੈ, ਰਸਤਾ ਬਸਤਾ ਸੰਗਤਾਂ ਗੱਡੇ ਲਈ ਖੜੋਤੀ ਆ ਗਈ ਹੈ ਮਾਇਆ। ਕਰਿਓ ਆਪਣੋ ਜ਼ੋਰ ਉਦਾਰ। ਇੱਥੇ ਦਰਵਾਜ਼ੇ ਆ ਕੇ ਆਪਣਾ ਇਹਨੇ ਜ਼ੋਰ ਜਿਹਾ ਬਹੁਤਾ ਕੀਤਾ। ਇਸ ਤਰ੍ਹਾਂ ਬਹੁਤੀਆਂ ਮਿੰਨਤਾਂ ਤਰਲੇ ਜੀ ਕੀਤੀਆਂ ਵੀ ਪ੍ਰਵਾਨ ਕਰ ਲੋ ਜੀ। ਪੈਸਕਾਰ ਅੰਤਰ ਨਹਿ ਪਾਇਓ। ਪਰ ਫੇਰ ਵੀ ਕਹਿੰਦੇ ਇਹਦਾ ਅੰਦਰ ਪ੍ਰਵੇਸ਼ ਨੀ ਹੋਇਆ, ਬਾਹਰ ਦਰਵਾਜ਼ੇ ਅੱਗੇ ਖੜੋਤੀ ਉਹ ਜ਼ੋਰ ਲਾਇਆ ਵੀ ਵੜਨਾ ਹੈ। ਹਰੀ ਰਹੀ ਦਰ ਪਰ ਹਿਤ ਲਇਓ। ਇਸ ਤਰ੍ਹਾਂ ਇਹਦੇ ਵਿੱਚ ਹੀ ਪਤਾ ਜਾਣ ਕੇ ਦਰਵਾਜ਼ੇ ਉਪਰੀਏ ਕਹਿੰਦੇ ਖੜੋਤੀ ਰਹੀ ਹੈ। ਅਬ ਤੁਮਰੇ ਘਰ ਵਿਖੇ ਪ੍ਰਵੇਸ਼ ਚੰਗਾ ਪੁੱਤਰੀ, ਹੁਣ ਤੇਰੇ ਘਰ ਦੇ ਵਿੱਚ ਤਾਂ ਪਰਮੇਸ਼ਰ ਦੀ ਮਾਇਆ ਕਹਿੰਦੇ ਪ੍ਰਵੇਸ਼ ਹੋ ਗਈ ਹੈ। ਵਿਘਨ ਕਲੇਸ਼ਨ ਵਿਖੇ ਵਿਸ਼ੇਸ਼ੀ। ਇਹ ਜਿਹੜੀ ਮਾਇਆ ਹੈ ਵਿਘਨ ਕਲੇਸ਼ ਪਾਉਣ ਵਾਸਤੇ ਵਿਸ਼ੇਸ਼ ਹੈ, ਸਭ ਤੋਂ ਵੱਡੀ ਹੈ, ਪਹਾੜਾਂ ਦੀ ਜੜ ਵੀ ਹੈ। ਤਉ ਅਲੇਪ ਰਹਿ ਇਸ ਮਾਹੀ। ਪਰ ਕਹਿੰਦੇ ਇਹ ਤੈਨੂੰ ਵਰ ਦਿੰਦੇ ਆ ਵੀ ਤੇਰੀ ਜਿਹੜੀ ਸੰਤਾਨ ਹੈ ਕਹਿੰਦੇ ਝਗੜਿਆ ਜੇ ਮਾਇਆ ਦੇ ਪਾਉਣ ਕਰਕੇ ਪੇਰੀ ਸੰਤਾਨ ਨਲੇਪ ਰਹੇਗੀ, ਕੋਈ ਅਸਰ ਨਹੀਂ ਹੋਵੇਗਾ। ਇਸਕੇ ਦੋਸ਼ ਸਕਹਿ ਛੁਐ ਨਾਹੀ। ਜਿਵੇਂ ਮਾਇਆ ਦੇ ਦੋਸ਼ ਹੁੰਦੇ ਝਗੜੇ ਚਾਂਦੇ ਪਾਉਣੇ ਮਰਮਰਾਈ ਕਰਨੀ, ਇਹ ਤੇਰੀ ਸੰਤਾਨ ਨੂੰ ਨਹੀਂ ਛੋਹ ਸਕਣਗੇ। ਦੋਹਰਾ ਇਸ ਪ੍ਰਕਾਰ ਵਰ ਗੁਰ ਦਏ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਪੁੱਤਰੀ ਨੂੰ ਵਰ ਵੀ ਦੇ ਦਿੱਤਾ। ਮੁਦਤ ਸੁਤਾ ਹਿਤ ਮਾਨ। ਪੁੱਤਰੀ ਕਹਿੰਦੇ ਪ੍ਰਸੰਨ ਹੋ ਗਈ ਇਹਦੇ ਵਿੱਚ ਹੀ ਭਲਾ ਮੰਨ ਕੇ। ਰਾਮਦਾਸ ਸ੍ਰੀ ਸਤਿਗੁਰੂ। ਕਵੀ ਜੀ ਕਹਿੰਦੇ ਆ ਸੁਭਾਏ ਮਨ ਸਤਿਗੁਰੂ ਰਾਮਦਾਸ ਸਾਹਿਬ ਜੀ ਨੂੰ। ਕੀਨੇ ਵਿਦਤ ਜਹਾਨ। ਗੁਰਤਾ ਗੱਦੀ ਦਾ ਤਖਤ ਦੇ ਕੇ ਇਹਨਾਂ ਨੂੰ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੱਤਾ। ਇਸੇ ਨਾਲ ਹੀ ਜਿਹੜਾ ਅੰਸੂ ਹੈ ਸੰਪੂਰਨ ਹੋਇਆ ਹੈ। ਉਹ ਪ੍ਰਸੰਗ ਥੋੜ੍ਹਾ ਜਿਹਾ ਨਾਲ ਰਣਵਾਂ ਮਿਣਵਾਂ ਸੀ, ਜਿਸ ਕਰਕੇ ਸਮਾਂ ਕੁਝ ਵੱਧ ਲੱਗਿਆ ਹੈ। ਇਸ ਕਰਕੇ ਖਿਮਾ ਕਰਨੀ ਲੋ। ਇੱਥੇ ਆਪਾਂ ਹੁਣ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ। ਇਸ ਪ੍ਰਕਾਰ ਬਰ ਗੁਰ ਦਏ ਮੁਦਤ ਸੁਤਾ ਹਿਤ ਮਾਨ ਰਾਮਦਾਸ ਸ੍ਰੀ ਸਤਿਗੁਰੂ ਕੀਨੇ ਵਿਦਤ ਜਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।